ਕਾਰੋਬਾਰ ਕੋਈ ਵੀ ਹੋਵੇ, ਇਲਾਕਾ ਕੋਈ ਵੀ ਹੋਵੇ, ਕਿਤੇ ਵੀ ਵੱਸਦੇ ਹੋ, ਤੁਹਾਡੇ ਕਾਰੋਬਾਰਾਂ ਨੂੰ ਤੁਹਾਡੇ ਗਾਹਕਾਂ ਤੱਕ ਪਹੁੰਚਾਉਣ ਦੇ ਲਈ ਨਿਊਜ਼ੀਲੈਂਡ ਦਾ ਇੱਕੋ ਇੱਕ ਪੰਜਾਬੀ ਐਫਐਮ ਰੇਡੀਓ ਸਪਾਈਸ। ਰੇਡੀਓ ਸਪਾਈਸ ਟਾਈਮ ਚੈੱਕ। ਰੇਡੀਓ ਸਪਾਈਸ ਦੀਆਂ ਘੜੀਆਂ ਤੇ ਰਾਤ ਦੇ 8 ਵੱਜ ਚੁੱਕੇ ਨੇ। ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਈ ਟ੍ਰੈਵਲ ਪੁਆਇੰਟ NZ 0800 2 ਇੰਡੀਆ। ਦੁਨੀਆ ਭਰ ਵਿੱਚ ਕਿਤੇ ਵੀ ਯਾਤਰਾ ਕਰਨ ਲਈ ਸੰਪਰਕ ਕਰੋ ਟ੍ਰੈਵਲ ਪੁਆਇੰਟ NZ 0800 6611 8, ਜਾਂ ਫਿਰ ਚਲੇ ਆਓ 14 ਈਸਟ ਮਾਕੀ ਰੋਡ ਪੈਪਟੋਟੋਏ। ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਰੇਡੀਓ ਸਪਾਈਸ ਬ੍ਰੌਡਕਾਸਟਿੰਗ ਫਰੋਮ ਪੈਪਟੋਏ। ਯੂ ਮੇ ਕੰਟੈਕਟ ਅਸ ਔਨ 0927992700। ਗੱਡੀ ਦਾ ਕੰਮ ਕਰਵਾਉਣਾ ਹੈ, ਰਿਪੇਅਰ ਲਈ ਜਿੱਥੇ ਵੀ ਜਾਣਾ ਹੈ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ। ਮੈਂ ਵੀ ਪਹਿਲਾਂ ਕਿਤੋਂ ਵੀ ਗੱਡੀ ਦਾ ਕੰਮ ਕਰਵਾ ਲੈਂਦਾ ਸੀ, ਪਰ ਹੁਣ ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ। ਉਹ ਕਿਉਂ? ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, ਸੀਵੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ। ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫਰੈਂਕਟਨ। Crown Automotive Repairs Limited. Open Monday to Friday 8 AM to 5 PM. Saturday 8 AM to 1 PM. Call 07-847-1378 ja 02-5600-900 ya visit www.crownautomotive.nz. Biji, main grocery len ja rahi ha. Mummy, main bhi jana hai. Kuch cosmetics lene ne. Onne jana grocery store. Tu cosmetic len kithe chali naal? Assi jana hai Rocky's Food Mart Manureva de. ਜਿੱਥੇ ਮਿਲਦੀ ਹੈ ਗਰੋਸਰੀ ਇੰਨੀ ਸਸਤੀ, ਗਾਰੰਟੀ ਹੈ ਕਿਤੇ ਹੋਰ ਨਹੀਂ ਮਿਲ ਸਕਦੀ। ਨਾਲੇ ਹੁਣ ਤਾਂ ਉਹਨਾਂ ਕੋਲ ਹੋਰ ਵੀ ਬਹੁਤ ਇੰਡੀਅਨ ਪ੍ਰੋਡਕਟਸ ਅਵੇਲੇਬਲ ਨੇ, ਉਹ ਵੀ ਵਾਜਬ ਕੀਮਤਾਂ ਤੇ, ਜਿਵੇਂ ਇੰਡੀਆ ਵਾਲੀ ਮੋਟੀ ਸ਼ੂਗਰ, ਗੋਬਿੰਦ ਬ੍ਰਾਂਡ ਦੇ ਅਲਸੀ ਬਿਸਕੁਟ, ਗੁੜ ਬਿਸਕੁਟ, ਮਿਲਕ ਅਤੇ ਕੇਕ ਰਸ, ਮੈਗੀ, ਯਿੱਪੀ ਨੂਡਲਸ, ਟੌਪ ਰੇਮਨ ਆਟਾ ਨੂਡਲਸ ਤੇ ਹੋਰ ਵੀ ਬਹੁਤ ਕੁਛ। ਰੋਕੀਜ਼ ਮਨੁਰੇਵਾ, 185 ਗ੍ਰੇਟ ਸਾਊਥ ਰੋਡ, ਮਨੁਰੇਵਾ। ਕਾਲ 021-100-2866। ਬਹੁਤ ਹੀ ਸਵਾਦ ਖਾਣਾ ਹੈ, ਭਾਬੀ ਜੀ ਨੇ ਕਮਾਲ ਕਰ ਦਿੱਤੀ। ਸਾਨੂੰ ਵੀ ਦੱਸ ਦੋ ਕੁਛ। ਖਾਣਾ ਤਾਂ ਸਾਰੇ ਬਣਾ ਲੈਂਦੇ ਨੇ, ਮੈਂ ਯੂਜ਼ ਕਰਦੀ ਹਾਂ ਰਤਨ ਸਪਾਈਸ ਮਾਰਟ ਦੇ ਮਸਾਲੇ। ਉੱਥੇ ਮਸਾਲਿਆਂ ਦੀ ਬਹੁਤ ਰੇਂਜ ਹੈ, ਉਹ ਵੀ ਬਹੁਤ ਘੱਟ ਪ੍ਰਾਈਸਿਸ ਤੇ। ਨਾਲੇ ਹੌਪ ਕਾਰਡ, ਗਰੋਸਰੀ ਆਈਟਮਸ, ਫਰੈਸ਼ ਫਰੂਟ, ਵੈਜੀਟੇਬਲਸ ਤੇ ਸਪੋਰਟਸ ਦਾ ਸਮਾਨ ਵੀ ਅਵੇਲੇਬਲ ਹੈ। ਜਿਹਨਾਂ ਦੀਆਂ ਟਾਈਮਿੰਗਸ ਨੇ ਮੰਡੇ ਟੂ ਫਰਾਈਡੇ 7:30 AM ਟੂ 9 PM, ਜਦੋਂ ਕਿ ਸੈਟਰਡੇ ਐਂਡ ਸੰਡੇ 9 AM ਟੂ 9 PM। Unit 12 to 14, Bar 2, Bishop Dunn Place, Botany. Phone number 265-1502. Ratan Spice Mart, Botany. ਯਾਰ ਤੰਗ ਕਰ ਮਾਰਿਆ ਮੈਨੂੰ ਇਸ ਗੱਡੀ ਨੇ, ਮੈਂ ਤਾਂ ਮਕੈਨਿਕਾਂ ਦੇ ਚੱਕਰ ਮਾਰ ਮਾਰ ਕੇ ਹੰਭ ਗਿਆ। ਇਹ ਗੱਡੀ ਦਾ ਹੀ ਨਹੀਂ, ਮਕੈਨਿਕ ਦਾ ਵੀ ਨੁਕਸ ਹੋ ਸਕਦਾ ਹੈ। ਜਿਵੇਂ ਬਿਮਾਰ ਹੋਣ ਤੇ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਹਾਂ, ਉਵੇਂ ਗੱਡੀ ਵੀ ਉਸੇ ਮਕੈਨਿਕ ਕੋਲ ਲੈ ਕੇ ਜਾਣੀ ਚਾਹੀਦੀ ਹੈ ਜਿਸ ਦੇ ਨਾਮ ਤੇ ਸਾਰੇ ਭਰੋਸਾ ਕਰਦੇ ਨੇ। ਪਰ ਉਹ ਹੈ ਕੌਣ? ਜੋਸ਼ੀ ਆਟੋਮੋਟਿਵ ਐਂਡ ਟਾਇਰਸ ਵਾਲੇ ਨਵੀਨ ਜੋਸ਼ੀ, ਇਹ ਹਰ ਪ੍ਰਕਾਰ ਦੀਆਂ ਮਕੈਨੀਕਲ ਰਿਪੇਅਰਸ ਕਰਦੇ ਨੇ। ਵਾਫ ਅਤੇ ਸਰਵਿਸਿੰਗ ਤੋਂ ਇਲਾਵਾ ਇੱਥੇ ਤੁਹਾਨੂੰ ਗੱਡੀਆਂ ਦੇ ਵਧੀਆ ਕੁਆਲਿਟੀ ਟਾਇਰਸ ਵੀ ਮਿਲਣਗੇ। ਟੈਕਸੀ ਡਰਾਈਵਰ ਵੀਰਾਂ ਲਈ ਖਾਸ ਡਿਸਕਾਊਂਟ। ਐਡਰੈਸ ਦੱਸੋਗੇ ਪਲੀਜ਼? ਐਡਰੈਸ ਹੈ 11C ਬੇਕਰਫੀਲਡ ਪਲੇਸ, ਮੈਨਕਾਓ, ਓਪੋਜ਼ਿਟ ਬੇਕਰਫੀਲਡ ਮੈਡੀਕਲ ਸੈਂਟਰ। ਕਾਲ ਕਰੋ ਨਵੀਨ ਜੋਸ਼ੀ ਨੂੰ 262-4279 ਤੇ। ਜੋਸ਼ੀ ਆਟੋਮੋਟਿਵ ਐਂਡ ਟਾਇਰਸ। ਓ ਹਾਂ ਬਈ ਮਿੱਤਰਾ, ਹੋਰ ਸੁਣਾ, ਕੀ ਪਲਾਨ ਆ ਤੇਰਾ ਅੱਗੇ ਦਾ? ਯਾਰ ਸੋਚ ਰਿਹਾ ਕਿ ਐਡਮਿਸ਼ਨ ਲੈ ਲਵਾਂ ਨਿਊਜ਼ੀਲੈਂਡ ਇੰਸਟੀਟਿਊਟ ਆਫ ਟੈਕਨੀਕਲ ਟ੍ਰੇਨਿੰਗ ਤੇ, ਨਾਲੇ ਹੁਣ ਆਪਣਾ ਫਿਊਚਰ ਵੀ ਤਾਂ ਬਣਾਉਣਾ ਹੈ। ਪਰ NITT ਹੀ ਕਿਉਂ? ਕਿਉਂਕਿ ਇਹ NZQA ਵੱਲੋਂ ਅਪਰੂਵਡ ਕੈਟੇਗਰੀ 1 ਪ੍ਰੋਵਾਈਡਰ ਹੈ ਤੇ ਇਹਨਾਂ ਕੋਲ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਐਂਡ ਰਿਸਪੈਕਟਡ ਡਿਪਲੋਮਾ ਕੋਰਸਿਸ ਤੇ ਕੁਆਲਿਟੀ ਆਫ ਪ੍ਰੋਗਰਾਮਸ ਨੇ। ਹੋਰ ਤੇ ਹੋਰ ਸਟੂਡੈਂਟਸ ਨੂੰ ਹਰ ਤਰ੍ਹਾਂ ਦੀ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ, ਭਾਵੇਂ ਅਕੈਡਮਿਕ ਹੋਵੇ ਜਾਂ ਪਰਸਨਲ ਡਿਵੈਲਪਮੈਂਟ ਹੋਵੇ। ਇਹ ਮੈਨਕਾਓ ਸੈਂਟਰਲ ਦੇ ਐਜੂਕੇਸ਼ਨਲ ਤੇ ਮਲਟੀ ਕਲਚਰਲ ਹੱਬ 'ਚ ਲੋਕੇਟਡ ਨੇ। ਨਿਊਜ਼ੀਲੈਂਡ ਇੰਸਟੀਟਿਊਟ ਆਫ ਟੈਕਨੀਕਲ ਟ੍ਰੇਨਿੰਗ, ਜਿੱਥੇ ਤੁਸੀਂ ਕਰ ਸਕਦੇ ਹੋ ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਲੈਵਲ 6, ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਲੈਵਲ 5 ਐਂਡ ਲੈਵਲ 6 ਇਨ 2 ਇਅਰਸ, ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਲੈਵਲ 5, ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਮਾਰਕੀਟਿੰਗ ਲੈਵਲ 5, ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਅਕਾਊਂਟਿੰਗ ਲੈਵਲ 5, ਡਿਪਲੋਮਾ ਇਨ ਬਿਜ਼ਨਸ ਐਡਵਾਂਸਡ ਸਸਟੇਨੇਬਿਲਿਟੀ ਪ੍ਰੋਡਕਟਿਵਿਟੀ ਲੈਵਲ 7। ਨਿਊਜ਼ੀਲੈਂਡ ਇੰਸਟੀਟਿਊਟ ਆਫ ਟੈਕਨੀਕਲ ਟ੍ਰੇਨਿੰਗ, 13B ਰੋਨਵੁੱਡ ਐਵੇਨਿਊ, ਮਨੁਕਾਓ ਸਿਟੀ 2104, ਆਕਲੈਂਡ। and New Zealand. For more information, visit website www.nitt.ac.nz ya fir call bhi kar sakte ho is number te 6495514597 ya fir 6495514596. Ji, so Jitinder Pannu ji live sade naal ਪੰਜਾਬ ਤੋਂ ਜੁੜ ਗਏ ਨੇ ਤੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ। ਪੰਜ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹਾਲਾਤ ਚੱਲ ਰਹੇ ਨੇ ਪੰਜਾਬ ਦੇ? ਹਾਂ, ਬਸ ਤੁਸੀਂ ਇਹ ਸਮਝੋ ਕਿ ਜਿਹੜਾ ਬਾਬੇ ਕਹਿੰਦੇ ਹੁੰਦੇ ਸੀ ਕੋਈ ਰੋਵੇ ਤੇ ਕੋਈ ਹੱਸੇ, ਮੁਲਕ ਮਾਈ ਦਾ ਵਸੇ, ਉਹ ਮਾਈ ਲਫ਼ਜ਼ ਵਰਤੇ ਹੁੰਦੇ ਸੀ ਪਰਮਾਤਮਾ ਵਾਸਤੇ। ਉਹ ਕਹਿੰਦੇ ਹੁੰਦੇ ਸੀ ਕੋਈ ਰੋਵੇ ਤੇ ਕੋਈ ਹੱਸੇ, ਮੁਲਕ ਮਾਈ ਦਾ ਵਸੇ, ਇੱਥੇ ਹਰ ਕਿਸਮ ਦਾ ਚੰਗਾ ਤੇ ਮਾੜਾ ਦੋਵੇਂ ਕਿਸਮ ਦੇ ਬਹੁਤ ਕੁਛ ਸੁਣਨ ਨੂੰ ਮਿਲਦਾ, ਬਹੁਤ ਕੁਛ ਵੇਖਣ ਨੂੰ ਮਿਲਦਾ। ਅਸੀਂ ਕਈ ਵਾਰੀ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਹਾਂ ਤੇ ਮੈਰਿਜ ਪੈਲਸ ਦੇ ਵਿੱਚ ਐਂਟਰ ਕਰਨ ਤੋਂ 100 ਗਜ਼ ਪਹਿਲਾਂ ਰਸਤੇ 'ਚ ਸ਼ਮਸ਼ਾਨ ਘਾਟ ਆ ਜਾਂਦਾ, ਉੱਥੇ ਕੋਈ ਪਰਿਵਾਰ ਸਾਨੂੰ ਰੋਂਦਾ ਮਿਲ ਜਾਂਦਾ। ਉਹ ਆਪਣੀ ਥਾਂ ਦਾ ਸੱਚ ਆ, ਉਹ ਆਪਣੀ ਥਾਂ ਦਾ ਸੱਚ ਆ, ਦੋਵੇਂ ਸੱਚ ਇੱਕੋ ਦਿਨ ਅਡਾਉਣੇ ਪੈ ਜਾਂਦੇ ਆ। ਇਸੇ ਤਰ੍ਹਾਂ ਹੀ ਅਸੀਂ ਕਈ ਵਾਰੀ ਕਿਤੇ ਜਾਂਦੇ ਹਾਂ, ਇੱਥੇ ਰਸਤੇ 'ਚ ਇੱਕੋ ਦਿਨ 'ਚ ਸਾਨੂੰ 3-4 ਐਕਸੀਡੈਂਟ ਦਿਸ ਜਾਂਦੇ ਨੇ। ਰਸਤੇ 'ਚ ਕਿਤੇ ਲਾਸ਼ ਵੀ ਪਈ ਹੁੰਦੀ ਆ, ਥੋੜਾ ਅੱਗੇ ਜਾਓ ਤੇ ਅਗੜ ਪਿਛੜ ਆਉਂਦੀਆਂ, ਦੋ ਬਰਾਤਾਂ ਇਕੱਠੀਆਂ ਦਿਸ ਪੈਂਦੀਆਂ ਨੇ। ਇਹ ਜ਼ਿੰਦਗੀ ਦੇ ਸਾਰੇ ਰੰਗ ਜਿਸ ਤਰ੍ਹਾਂ ਹਮੇਸ਼ਾ ਰਹੇ ਆ, ਤੁਹਾਡਾ ਪੰਜਾਬ ਉਸੇ ਤਰ੍ਹਾਂ ਵਸਦਾ। ਇਹਦੇ ਵਿੱਚ ਜਿਹੜਾ ਕੋਈ ਸੁਧਾਰ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ। ਮਾੜੀ ਗੱਲ ਇਹ ਹੈ ਕਿ ਬਾਕੀ ਦੇ ਸਾਰੇ ਜਿਹੜੇ ਆ ਉਹ ਜਿੱਦਾਂ ਤਰੱਕੀ ਦੇ ਰਾਹ 'ਤੇ ਜਾ ਰਹੇ ਨੇ, ਉਸ ਤਰ੍ਹਾਂ ਪੰਜਾਬ ਜਾ ਨਹੀਂ ਰਿਹਾ ਜੀ। ਸੋ ਜੇਕਰ ਖਬਰਾਂ ਦੀ ਹੁਣ ਗੱਲ ਕਰੀਏ ਤੇ NSG ਦੇ ਮਾਮਲੇ ਵਿੱਚ ਪਹਿਲਾਂ ਚੀਨ ਨੇ ਭਾਰਤ ਦਾ ਡਟਵਾਂ ਵਿਰੋਧ ਕੀਤਾ ਸੀ ਪੰਨ ਸਾਹਿਬ, ਅਤੇ ਹੁਣ ਭਾਰਤ ਦੇ ਪੱਖ ਵੱਲ ਥੋੜ੍ਹਾ ਜਿਹਾ ਨਰਮ ਦਿਖਾਈ ਦੇਣ ਲੱਗ ਪਿਆ, ਉਸ ਦੀ ਨੀਤੀ ਦੀ ਤਬਦੀਲੀ ਦਾ ਕਾਰਨ ਕੀ ਹੋਏਗਾ? ਇੱਕ ਪੰਜਾਬੀ ਦਾ ਮੁਹਾਵਰਾ ਤੁਸੀਂ ਸੁਣਿਆ ਹੋਵੇਗਾ, ਗਾਉਂ ਬਣਾਵੇ ਜਾਉਂ। ਜਦੋਂ ਅਸੀਂ ਨਿਊਕਲੀਅਰ ਸਪਲਾਇਰ ਗਰੁੱਪ ਵਾਸਤੇ ਅਪਲਾਈ ਕੀਤਾ, ਉਦੋਂ ਇਹਨਾਂ ਨੇ, ਚੀਨ ਵਾਲਿਆਂ ਨੇ ਉੱਥੇ ਸਭ ਤੋਂ ਵੱਧ ਭਾਰਤ ਦਾ ਵਿਰੋਧ ਕੀਤਾ ਸੀ। ਪਹਿਲਾਂ ਆਪ ਹਾਂ ਕਰਕੇ ਤੇ ਬਾਅਦ ਵਿੱਚ ਇਸ ਗੱਲ ਤੇ ਅੜੇ ਰਹੇ ਸਨ। ਸਿਕਿਉਰਿਟੀ ਕੌਂਸਲ ਦੀ ਪੱਕੀ ਸੀਟ ਵਾਸਤੇ ਵੀ ਜਦੋਂ ਬਾਕੀ ਦੁਨੀਆਂ ਦੇ ਦੇਸ਼ ਮੰਨਣ ਨੂੰ ਤਿਆਰ ਨੇ, ਚੀਨ ਸਭ ਤੋਂ ਵੱਧ ਵਿਰੋਧ ਕਰਦਾ। ਇਹਨਾਂ ਨੇ, ਚੀਨ ਵਾਲਿਆਂ ਨੇ ਉਦੋਂ ਇਸ ਗੱਲ ਦੀ ਅੜੀ ਕਰ ਲਈ ਕਿ ਭਾਰਤ ਨੇ NPT ਦੇ ਉੱਤੇ ਦਸਤਖਤ ਨਹੀਂ ਕੀਤੇ, ਤੇ ਕਈਆਂ ਨੇ ਨਹੀਂ ਕੀਤੇ। ਫਿਰ ਇਹਨਾਂ ਨੇ, ਚੀਨ ਵਾਲਿਆਂ ਨੇ ਇਸ ਗੱਲ ਦੀ ਅੜੀ ਰੱਖੀ ਕਿ ਜੇ ਭਾਰਤ ਨੂੰ NSG ਦਾ, ਨਿਊਕਲੀਅਰ ਸਪਲਾਇਰ ਗਰੁੱਪ ਦਾ ਮੈਂਬਰ ਬਣਾਉਣਾ ਹੈ ਤੇ ਫਿਰ ਨਾਲ ਪਾਕਿਸਤਾਨ ਨੂੰ ਵੀ ਬਣਾਓ, ਐਟਮੀ ਤਾਕਤ ਤੇ ਉਹ ਵੀ ਹੈ। ਇਹ ਦੋਵਾਂ 'ਚ ਫਰਕ ਹੈ। ਭਾਰਤ ਐਟਮੀ ਤਾਕਤ ਆਪਣੇ ਸਿਰ ਦੇ ਉੱਤੇ ਹੈ, ਇਹਦੇ ਸਾਇੰਟਿਸਟਾਂ ਨੇ ਕੰਮ ਕੀਤਾ ਤੇ ਐਟਮੀ ਤਾਕਤ ਬਣਿਆ। ਇਹਦੇ ਸਾਇੰਟਿਸਟਾਂ ਨੇ ਇੱਥੋਂ ਇਹੋ ਜਿਹਾ ਉਪਗ੍ਰਹਿ ਦਾਗਿਆ ਜਿਹੜਾ ਪੁਲਾੜ ਦੇ ਵਿੱਚ ਘੁੰਮਦਾ ਫਿਰਦਾ ਮੰਗਲ ਤਾਰਾ, ਜਿੱਥੇ ਜਾ ਕੇ ਅਸੀਂ ਸਿਰਫ ਦੁਨੀਆਂ ਦੀਆਂ 3 ਤਾਕਤਾਂ 'ਚ ਸ਼ਾਮਿਲ ਹੋ ਜਾਂਦੇ ਹਾਂ। ਅਸੀਂ ਚੰਦ ਤੇ ਬੰਦਾ ਉਤਾਰਨ ਨੂੰ ਤਿਆਰ ਹਾਂ। ਪਾਕਿਸਤਾਨ ਵਾਲੇ ਤਾਂ ਅਜੇ ਕੱਖ ਵੀ ਨਹੀਂ ਕਰ ਸਕਦੇ, ਉਹ ਸਾਡਾ ਮੁਕਾਬਲਾ ਥੋੜ੍ਹਾ ਕਰ ਸਕਦੇ ਆ। ਇੱਕ ਚੋਰੀ ਦਾ ਫਾਰਮੂਲਾ ਲਿਆਂਦਾ, ਚੋਰੀ ਕਰਕੇ ਮਸ਼ੀਨਾਂ ਲਿਆਂਦੀਆਂ, ਚੋਰੀ ਕਰਕੇ ਯੂਰੇਨੀਅਮ ਲਿਆਂਦਾ ਤੇ ਲਿਆ ਕੇ ਇੱਥੇ ਫਿੱਟ ਕਰਕੇ ਕਹਿਤਾ ਸਾਡੇ ਕੋਲ ਐਟਮ ਬੰਬ ਹੈ। ਇਹਦੇ ਨਾਲ ਕੋਈ ਸਾਇੰਟਿਸਟ ਨਹੀਂ ਬਣ ਜਾਂਦਾ, ਕੋਈ ਐਟਮੀ ਤਾਕਤ ਨਹੀਂ ਬਣ ਜਾਂਦਾ। ਜਿਹੜਾ ਪਾਕਿਸਤਾਨ ਦਾ ਐਟਮੀ ਵਿਗਿਆਨੀ ਕਦੀਰ ਖਾਨ ਹੈ, ਉਹਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਗੱਲ ਦੀ ਸਜ਼ਾ ਵੀ ਹੋਈ ਕਿ ਉਹਨੇ ਚੋਰੀ ਕੀਤੀ ਸੀ, ਇਸ ਗੱਲ ਦਾ ਵੀ ਦੋਸ਼ ਉੱਤੇ ਲੱਗਾ, ਔਰ ਉਹਦੇ ਆਪਣੇ ਦੇਸ਼ ਦੀ ਸਰਕਾਰ ਨੇ ਉਹਨੂੰ ਸਾਲਾਂ ਬੱਧੀ ਇੱਕ ਕੋਰਟ 'ਚ ਕੈਦ ਕਰਕੇ ਰੱਖਿਆ ਕਿ ਉਹ ਐਟਮੀ ਮਸਾਲਾ ਬਾਹਰ ਵੇਚਦਾ, ਦੂਸਰੇ ਦੇਸ਼ਾਂ ਨੂੰ, ਉੱਤਰੀ ਕੋਰੀਆ ਵਗੈਰਾ ਨੂੰ ਸਮਾਨ ਉਹਨੇ ਸਪਲਾਈ ਕੀਤਾ। ਜਿਹੜੇ ਦੇਸ਼ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਪਏ ਨੇ, ਉਹਦੇ ਨਾਲ ਚੀਨ ਵਾਲਿਆਂ ਨੇ ਭਾਰਤ ਨੂੰ ਬਰਾਬਰ ਉਦੋਂ ਤੋਲਿਆ ਔਰ ਡਟ ਕੇ ਦਾ ਵਿਰੋਧ ਕੀਤਾ ਸੀ। ਹੁਣ ਚੀਨ ਪਾਣੀਆਂ ਦੇ ਸਵਾਲ ਦੇ ਉੱਤੇ ਵੀਅਤਨਾਮ ਦੇ ਨਾਲ ਵੀ ਰੇਟਕਾ ਪਾਈ ਬੈਠਾ, ਜਪਾਨ ਨਾਲ ਵੀ ਪਾਈ ਬੈਠਾ, ਕਈਆਂ ਦੇਸ਼ਾਂ ਨਾਲ ਪਾਈ ਬੈਠਾ। ਉਸ ਸਮੁੰਦਰ ਦੇ ਰੇੜਕੇ 'ਚ ਇੱਕ ਮਸਲਾ ਗਿਆ ਸੀਗਾ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਕੋਲ, ਉਸ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਵਿੱਚ ਚੀਨ ਦੇ ਖਿਲਾਫ ਕੇਸ ਹੋ ਗਿਆ। ਜਿਹੜਾ ਫੈਸਲਾ ਉੱਥੋਂ ਚੀਨ ਦੇ ਖਿਲਾਫ ਹੋਇਆ, ਉਸ ਫੈਸਲੇ ਤੋਂ ਬਾਅਦ ਚੀਨ ਵਾਲੇ ਬਹੁਤ ਕਸੂਤਾ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਆ। ਉਹਨਾਂ ਦੀਆਂ 2-3 ਲੋੜਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਉਹ ਚਾਹੁੰਦੇ ਆ ਕਿ ਡਿਪਲੋਮੈਟਿਕ ਰਿਲੇਸ਼ਨ ਸੁਧਾਰ ਲੈ ਜਾਣ ਤੇ ਭਾਰਤ ਸਾਡਾ ਸਾਥ ਦੇਵੇ। ਉਹਨਾਂ ਨੇ ਆਪਣਾ ਵਿਦੇਸ਼ ਮੰਤਰੀ ਇੱਥੇ ਭੇਜਿਆ, ਸਾਡਾ ਵਿਦੇਸ਼ ਮੰਤਰੀ ਜਿਹੜਾ ਸਾਡੀ ਬੀਬੀ ਸੁਸ਼ਮਾ ਸਵਰਾਜ ਹੈ, ਉਹਦੇ ਨਾਲ ਉਹਨਾਂ ਦਾ ਵਿਦੇਸ਼ ਮੰਤਰੀ ਆ ਕੇ ਮਿਲਿਆ, ਸਾਡੇ ਪ੍ਰਧਾਨ ਮੰਤਰੀ ਨਾਲ ਵੀ ਮਿਲਿਆ। ਪਰ ਉਹਨੇ ਚਿਰ ਤੱਕ ਇੱਕ ਸਮੱਸਿਆ ਹੋਰ ਪੈਦਾ ਹੋ ਗਈ ਹੈ, ਉਹ ਇਹ ਕਿ ਚੀਨ ਤੋਂ ਇੱਕ ਹਾਈਵੇ ਜਾਂਦਾ ਜਿਹੜਾ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਨਿਕਲ ਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਹੁੰਦਾ ਹੁੰਦਾ ਪਾਕਿਸਤਾਨ ਦੀ ਬਿਲਕੁਲ ਵੈਸਟ ਵਾਲੀ ਜਿਹੜੀ ਬੰਦਰਗਾਹ ਗਵਾਦਰ ਉੱਥੋਂ ਤੱਕ ਪਹੁੰਚਦਾ। ਚੀਨ ਵਾਲਿਆਂ ਨੂੰ ਉਹਦੀ ਲੋੜ ਹੈ, ਹੁਣ ਭਾਰਤ ਦੇ ਸੰਬੰਧ ਜਿਹੜੇ ਇਸ ਤਰ੍ਹਾਂ ਦੇ ਵਿਗੜਦੇ ਜਾਂਦੇ ਆ ਕਿ ਮਕਬੂਜ਼ਾ ਕਸ਼ਮੀਰ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ ਉਹਦੇ ਸਵਾਲ ਦੇ ਉੱਤੇ ਵੀ ਟਕਰਾਅ ਸ਼ੁਰੂ ਹੋਣ ਲੱਗਾ ਤੇ ਚੀਨ ਨੂੰ ਚਿੰਤਾ ਇਹ ਹੈ ਕਿ ਇਸ ਟਕਰਾਅ ਦੇ ਵਿੱਚ ਮੇਰਾ ਸਮਾਨ ਜਿਹੜਾ ਉੱਥੋਂ ਲੰਘਦਾ ਉਹਦੇ ਉੱਤੇ ਹਮਲੇ ਨਾ ਸ਼ੁਰੂ ਹੋ ਜਾਂਦੇ ਹੋਣ ਜਾਂ ਕੋਈ ਉਸ ਤਰ੍ਹਾਂ ਦਾ ਟਕਰਾਅ ਨਾ ਸ਼ੁਰੂ ਹੋ ਜਾਂਦਾ ਹੋਵੇ ਕਿਉਂਕਿ ਕਸ਼ਮੀਰੀ ਲੋਕ ਬੜੇ ਭੜਕੇ ਪਏ ਆ ਔਰ ਕਸ਼ਮੀਰੀ ਲੋਕ ਪਾਕਿਸਤਾਨੀ ਗੱਡੀਆਂ ਤੇ ਦੂਸਰਿਆਂ ਤੀਸਰਿਆਂ ਤੇ ਕਰਦੇ ਆ। ਚੀਨ ਭਾਰਤ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਸਾਡੀ ਆਪੋ ਚ ਲੜਾਈ ਕੋਈ ਨੀ, ਅਸੀਂ ਲੜਾਈ ਨਹੀਂ ਰੱਖਣੀ ਚਾਹੁੰਦੇ, ਅਸੀਂ ਐਨਆਰਜੀ ਚ ਵੀ ਤੁਹਾਡੀ ਮਦਦ ਕਰਾਂਗੇ, ਤੁਸੀਂ ਸਾਡੀ ਜਰਾ ਕੁ ਬਾਂਹ ਫੜੋ। ਲੋੜ ਪਈ ਤੋਂ ਚੀਨ ਹੁਣ ਥੋੜਾ ਜਿਹਾ ਭਾਰਤ ਵੱਲ ਨਰਮ ਹੋਇਆ, ਨਹੀਂ ਤੇ ਓਦਾਂ ਇਹਨੇ ਹੋਣਾ ਨਹੀਂ ਸੀ ਜੀ। ਤੇ ਅਗਲੀ ਜਿਹੜੀ ਮੁੱਖ ਖਬਰ ਪੰਜ ਸਾਹਿਬ ਅਮਰੀਕਾ ਤੋਂ ਹੈ ਜੀ। ਅਮਰੀਕਾ ਦੀ ਸਰਕਾਰ ਨੇ ਭਾਰਤ ਵਿੱਚ ਧਾਰਮਿਕ ਪੱਖੋਂ ਹਿੰਸਾ ਤੇ ਧਰਮ ਤਬਦੀਲੀ ਹੋਣ ਬਾਰੇ ਬਣਾਈ ਗਈ ਇੱਕ ਗੰਭੀਰ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚਲੀ ਸਾਰੀ ਕਹਾਣੀ ਕੀ ਹੈ? ਕਹਾਣੀ ਤਾਂ ਉਹੀ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੰਨਦਾ ਕਿ ਇੱਥੇ ਦਲਿਤਾਂ ਦੇ ਉੱਤੇ ਹਮਲੇ ਹੁੰਦੇ ਨੇ, ਉਹਨੂੰ ਤਾਂ ਨਰਿੰਦਰ ਮੋਦੀ ਮਾੜਾ ਮੋਟਾ ਜ਼ਿਕਰ ਕਰ ਲੈਂਦਾ, ਪਰ ਜਿਹੜੇ ਘੱਟ ਗਿਣਤੀਆਂ ਤੇ ਹੁੰਦੇ ਉਹਨਾਂ ਦਾ ਜ਼ਿਕਰ ਨਹੀਂ ਕਰਦਾ। ਜੇ ਜ਼ਿਕਰ ਕਰੇਗਾ ਤੇ ਲੋਕੀ ਪੁੱਛਣਗੇ ਕਿ ਤੂੰ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ, ਉੱਥੇ 7 ਦਿਨ ਮੁਸਲਮਾਨਾਂ ਦੇ ਖਿਲਾਫ ਦੰਗੇ ਚੱਲਦੇ ਰਹੇ ਸਨ, ਤੇਰੇ ਰਾਜ ਦੇ ਵਿੱਚ ਗੁਜਰਾਤ ਦਾ ਇੱਕ ਜ਼ਿਲ੍ਹਾ ਹੈਗਾ ਡਾਂਗ, ਉਸ ਜ਼ਿਲ੍ਹੇ ਦੇ ਵਿੱਚ ਈਸਾਈਆਂ ਤੇ ਹਮਲੇ ਹੋਏ ਸਨ, ਜਦੋਂ ਤੂੰ ਪ੍ਰਧਾਨ ਮੰਤਰੀ ਬਣ ਗਿਆ ਉਦੋਂ ਦਿੱਲੀ 'ਚ ਆ ਕੇ ਤੇ ਇੱਥੇ ਕ੍ਰਿਸਚਨਾਂ ਦੇ ਚਰਚਾਂ ਦੇ ਉੱਤੇ ਹਮਲੇ ਹੋ ਗਏ, ਲੋਕੀ ਕਹਿੰਦੇ ਸੀ ਉਦੋਂ ਹੋਏ ਆ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ, ਤੈਨੂੰ ਇਹ ਮੌਕਾ ਸੰਭਾਲਣਾ ਚਾਹੀਦਾ ਸੀ। ਹੁਣ ਗੱਲ ਇਹ ਹੋਈ ਕਿ ਪਿਛਲੇ ਸਾਲ ਜਦੋਂ ਉਹ ਰਾਸ਼ਟਰਪਤੀ ਬਰਾਕ ਓਬਾਮਾ ਆਇਆ ਅਮਰੀਕਾ ਤੋਂ, ਸਾਰੀਆਂ ਮੀਟਿੰਗਾਂ 'ਚ ਸਾਰੇ ਪ੍ਰੋਗਰਾਮਾਂ 'ਚ ਬਰਾਕ ਓਬਾਮਾ ਤੇ ਨਰਿੰਦਰ ਮੋਦੀ ਦੋਵੇਂ ਇਕੱਠੇ ਜਾਂਦੇ ਰਹੇ। ਨਰਿੰਦਰ ਮੋਦੀ ਨੇ ਉਹਨੂੰ ਇਕੱਲਿਆਂ ਕਿਤੇ ਹੋਣ ਹੀ ਨਹੀਂ ਦਿੱਤਾ, ਜਾਣ ਲੱਗਿਆਂ ਸਿਰਫ ਇੱਕ ਮੀਟਿੰਗ ਇਹੋ ਜਿਹੀ ਸੀ, ਉਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਲੋਕ ਆਏ ਹੋਏ ਸਨ। ਉਸ ਬਹੁਤ ਵੱਡੀ ਮੀਟਿੰਗ ਦੇ ਵਿੱਚ ਜਦੋਂ ਬਰਾਕ ਓਬਾਮਾ ਬੋਲਿਆ ਤੇ ਉਹਨੇ ਆਪਣੇ ਮਨ ਦੀ ਗੱਲ ਇਸ ਕਰਕੇ ਕਹਿਤੀ ਕਿ ਉਹਦੇ 'ਚ ਨਰਿੰਦਰ ਮੋਦੀ ਨਹੀਂ ਸੀ। ਉਹਨੇ ਕਿਹਾ ਭਾਰਤ ਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਕਿ ਇੱਥੇ ਸਾਰੀਆਂ ਨਸਲਾਂ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਉਹਨੇ ਕਹਿ ਦਿੱਤਾ ਭਾਰਤ ਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਕਿ ਤੁਹਾਡੇ ਕੋਲ ਮਿਲਖਾ ਸਿੰਘ ਵਰਗਾ ਇੱਕ ਸਿੱਖ ਵੀ ਹੈਗਾ, ਤੁਹਾਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਕਿ ਸ਼ਾਹਰੁਖ ਖਾਨ ਵਰਗਾ ਐਡਾ ਵੱਡਾ ਕਲਾਕਾਰ ਮੁਸਲਮਾਨ ਵੀ ਹੈਗਾ, ਤੁਹਾਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਕਿ ਐਡੀ ਵੱਡੀ ਇੰਟਰਨੈਸ਼ਨਲ ਪਲੇਅਰ ਮੁੱਕੇਬਾਜ਼ੀ ਦੀ ਕ੍ਰਿਸਚਨ ਹੈ ਭਾਵੇਂ ਮੈਰੀ ਕੌਮ, ਉਹ ਤੁਹਾਡੇ ਕੋਲ ਹੈ। ਉਹਨੇ ਸਿੱਖ ਮੁਸਲਮਾਨ ਤੇ ਕ੍ਰਿਸਚਨ ਦੇ ਨਾਂ ਨਹੀਂ ਵਰਤੇ, ਪਰ ਜਾਣ ਬੁੱਝ ਕੇ ਕਿ ਤੁਹਾਨੂੰ ਮਾਣ ਕਰਨਾ ਚਾਹੀਦਾ ਮਿਲਖਾ ਸਿੰਘ, ਸ਼ਾਹਰੁਖ ਖਾਨ ਤੇ ਮੈਰੀ ਕੌਮ ਉੱਤੇ, ਇਹਨਾਂ ਤਿੰਨਾਂ ਗੱਲਾਂ ਦੇ ਨਾਲ ਨਰਿੰਦਰ ਮੋਦੀ ਨੂੰ ਸੁਨੇਹਾ ਦੇ ਦਿੱਤਾ ਕਿ ਅਸੀਂ ਕੀ ਚਾਹੁੰਦੇ ਹਾਂ। ਨਰਿੰਦਰ ਮੋਦੀ ਤੇ ਉਹਦੀ ਪਾਰਟੀ ਇਸ ਗੱਲ ਤੋਂ ਬੜੇ ਭੜਕੇ ਸਨ ਕਿ ਉਹਨੇ ਇਸ ਤਰ੍ਹਾਂ ਕਿਉਂ ਆਖਿਆ। ਹੁਣ ਅਮਰੀਕਾ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਭਾਰਤ ਵਿੱਚ ਧਾਰਮਿਕ ਪੱਖ ਤੋਂ ਹਿੰਸਾ ਵਧੀ ਹੈ। ਇਹ ਵੀ ਆਖਿਆ ਕਿ ਧਰਮ ਤਬਦੀਲੀ ਦੀਆਂ ਘਟਨਾਵਾਂ ਹੋਈਆਂ, ਕੋਈ ਹਿੰਦੂ ਉੱਠ ਕੇ ਮੁਸਲਮਾਨ ਜਾਂ ਈਸਾਈ ਬਣ ਜਾਵੇ ਤੇ ਫਿਰ ਤਾਂ ਬੀਜੇਪੀ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਭੜਕਦੇ ਨੇ, ਪਰ ਕਈ ਵਾਰੀ ਆਪ ਇਹ ਸਮਾਗਮ ਕਰਕੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਹਿੰਦੂ ਧਰਮ 'ਚ ਸ਼ਾਮਿਲ ਕਰਦੇ ਆ, ਉਹਨੂੰ ਕਹਿੰਦੇ ਘਰ ਵਾਪਸੀ ਹੈ। ਘਰ ਵਾਪਸੀ ਦਾ ਮਤਲਬ ਇਹਨਾਂ ਦੇ ਵੱਡੇ ਵਡੇਰੇ ਦੂਜੇ ਧਰਮ ਚਲੇ ਗਏ ਸੀ, ਇਹਨਾਂ ਨੂੰ ਹੁਣ ਅਸੀਂ ਵਾਪਸ ਲਿਆ ਰਹੇ ਹਾਂ। ਇੱਦਾਂ ਦੇ ਜਿਹੜੇ ਡਰਾਮੇ ਚੱਲਦੇ ਸੀ ਉਹਦੇ ਉੱਤੇ ਅਮਰੀਕਾ ਦੀ ਰਿਪੋਰਟ ਕਹਿੰਦੀ ਹੈ ਕਿ ਲਗਾਤਾਰ ਵਧੇ ਆ, ਤੇ ਵਧੇ ਕਦੋਂ? 2015 'ਚ। ਮਈ 2014 ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਸੀ। ਜੇ 2015 ਦੀ ਰਿਪੋਰਟ ਹੈ ਤੇ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਵਾਲਿਆਂ ਨੇ ਸਾਰੇ ਕੁਝ ਦੀ ਜ਼ਿੰਮੇਵਾਰੀ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਦੇ ਸਿਰ ਪਾ ਦਿੱਤੀ ਹੈ ਕਿ ਤੇਰੀ ਸਰਕਾਰ ਬਣਨ ਤੋਂ ਬਾਅਦ ਆ ਸਾਰਾ ਕੁਝ ਵਧਿਆ। ਨਰਿੰਦਰ ਮੋਦੀ ਵਾਸਤੇ ਇਹ ਬੜੀ ਕਸੂਤੀ ਸਥਿਤੀ ਹੈ ਜਿਹਦੇ ਚ ਫਸ ਗਿਆ। ਤੇ ਨਰਿੰਦਰ ਮੋਦੀ ਹੋਰਾਂ ਦੇ ਬਾਬਤ ਹੀ ਸਾਡੀ ਦੂਸਰੀ ਜਿਹੜੀ ਅਗਲੀ ਖਬਰ ਹੈ ਜੀ, ਕਸ਼ਮੀਰ ਦੇ ਨਾਲ ਜੋੜ ਕੇ ਬਲੋਚਿਸਤਾਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਗੱਲ ਆਖੀ ਹੈ, ਉਸ ਤੋਂ ਪਾਕਿਸਤਾਨ ਨੇ ਕਾਫੀ ਕੌੜ ਮਨਾਈ ਹੈ, ਇਸ ਸਾਰੇ ਮਾਮਲੇ ਬਾਰੇ ਤੁਹਾਡੀ ਰਾਏ ਕੀ ਹੈ? ਪਾਕਿਸਤਾਨ ਜਦੋਂ ਉੱਠਦਾ ਆਪਣਾ ਘਰ ਤਾਂ ਉਹ ਸਾਂਭਦਾ ਨਹੀਂ, ਲਗਾਤਾਰ ਭਾਰਤ ਉੱਤੇ ਹਮਲਾ ਕਰੀ ਜਾਂਦਾ, ਦਹਿਸ਼ਤਗਰਦਾਂ ਨੂੰ ਵੀ ਇੱਧਰ ਭੇਜਦਾ ਔਰ ਖੁੱਲ੍ਹ ਕੇ ਕਹਿੰਦਾ ਕਿ ਦਹਿਸ਼ਤਗਰਦ ਨਹੀਂ, ਇਹ ਤਾਂ ਆਜ਼ਾਦੀ ਘੁਲਾਟੀ ਹੈ, ਇਹ ਜਿਹਾਦੀ ਨੇ, ਸਾਡੇ ਕਾਰਗਿਲ ਦੀਆਂ ਪਹਾੜੀਆਂ ਤੋਂ ਫੌਜ ਭੇਜ ਕੇ ਵੀ ਹਮਲਾ ਕਰਦਾ। ਉਹਨੇ ਮੁੜ ਮੁੜ ਕੇ ਇਸ ਤਰ੍ਹਾਂ ਕੀਤਾ, ਭਾਰਤ ਕਿੰਨੀ ਕੁ ਦੇਰ ਬਰਦਾਸ਼ਤ ਕਰ ਸਕਦਾ, ਇੱਕ ਹੱਦ ਹੋ ਸਕਦੀ ਹੈ। ਭਾਰਤ ਨੇ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਵਰਜਣ ਦਾ ਬਹੁਤ ਯਤਨ ਕੀਤਾ, ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਕਿ ਤੁਸੀਂ ਇੱਥੋਂ ਤੱਕ ਨਾ ਜਾਓ, ਉਹ ਨਹੀਂ ਹਟੇ। ਹੁਣ ਇਸ ਵਾਰੀ ਜਦੋਂ ਜੰਮੂ ਕਸ਼ਮੀਰ ਦੇ ਹਾਲਾਤ ਵਿਗੜ ਗਏ, ਮੁੜ ਮੁੜ ਅਪੀਲਾਂ ਕਰਨ ਦੇ ਬਾਵਜੂਦ ਸੁਧਰੇ ਨਹੀਂ, ਜਦੋਂ 35 ਦਿਨ ਹੋ ਚੱਲੇ ਆ, ਪ੍ਰਧਾਨ ਮੰਤਰੀ ਨੇ ਕਸ਼ਮੀਰੀ ਲੋਕਾਂ ਦੇ ਨਾਲ ਇੱਕ ਸਰਵ ਪਾਰਟੀ ਮੀਟਿੰਗ ਕੀਤੀ, ਉਹਨਾਂ ਦੇ ਲੀਡਰ ਵੀ ਸੱਦੇ, ਨੈਸ਼ਨਲ ਪਾਰਟੀਆਂ ਦੇ ਵੀ ਦਿੱਲੀ ਤੋਂ ਮੀਟਿੰਗ ਸੱਦੇ, ਲੀਡਰ ਸੱਦੇ ਮੀਟਿੰਗ ਵਿੱਚ। ਉੱਥੇ ਉਹਨੇ ਕਹਿ ਦਿੱਤਾ ਕਿ ਅਸੀਂ ਤਾਂ ਪਾਕਿਸਤਾਨ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਾਕਿਸਤਾਨ ਕਹਿੰਦਾ ਭਾਰਤ ਗੱਲ ਨਹੀਂ ਕਰਦਾ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਪਰ ਗੱਲ ਕਸ਼ਮੀਰ ਬਾਰੇ ਹੋਣੀ ਹੈ ਤੇ ਕਸ਼ਮੀਰ ਬਾਰੇ ਉਸ ਬਾਰੇ ਨਹੀਂ ਹੋਣੀ ਜਿਹੜਾ ਸਾਡੇ ਕੋਲ ਆ, ਉਸ ਕਸ਼ਮੀਰ ਬਾਰੇ ਗੱਲ ਕਰਾਂਗੇ ਜਿਹੜਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ 'ਚ ਆ, ਕਿਉਂਕਿ ਉਹ ਕਸ਼ਮੀਰ ਸਾਡਾ, ਉਹਨੂੰ ਮਕਬੂਜ਼ਾ ਕਸ਼ਮੀਰ ਅਸੀਂ ਕਹਿੰਦੇ ਹਾਂ ਕਿਉਂਕਿ ਪਾਕਿਸਤਾਨ ਦੇ ਨਜਾਇਜ਼ ਕਬਜ਼ੇ 'ਚ। ਪਾਕਿਸਤਾਨ ਉਹਨੂੰ ਆਜ਼ਾਦ ਕਸ਼ਮੀਰ ਕਹਿੰਦਾ ਤੇ ਕਹੀ ਜਾਵੇ, ਅਸੀਂ ਨਹੀਂ ਮੰਨਦੇ। ਅਸੀਂ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਉਸ ਕਸ਼ਮੀਰ ਦੇ ਵਿੱਚ ਪਾਕਿਸਤਾਨੀ ਫੌਜ ਨੇ ਬਹੁਤ ਜ਼ੁਲਮ ਕੀਤੇ ਆ ਤੇ ਉਹ ਲੋਕ ਲਗਾਤਾਰ UNO ਤੱਕ ਪਹੁੰਚ ਕਰਕੇ ਵੀ ਮੰਗ ਕਰਦੇ ਪਏ ਕਿ ਸਾਨੂੰ ਸੱਚਮੁੱਚ ਆਜ਼ਾਦ ਕੀਤਾ ਜਾਵੇ ਜਾਂ ਸਾਨੂੰ ਭਾਰਤ ਨਾਲ ਜਾਣ ਦਿੱਤਾ ਜਾਵੇ। ਇਹ ਮੰਗਾਂ ਉੱਠਦੀਆਂ ਪਈਆਂ ਨੇ ਜਿੱਥੇ ਪਾਕਿਸਤਾਨੀ ਫੌਜ ਇੰਨਾ ਤਸ਼ੱਦਦ ਕਰ ਰਹੀ ਹੈ ਕਸ਼ਮੀਰੀ ਲੋਕਾਂ ਤੇ, ਉਹ ਕਹਿੰਦੇ ਜੀ ਅਸੀਂ ਤਾਂ ਹੁਣ ਗੱਲ ਉਹਨਾਂ ਦੀ ਕਰਾਂਗੇ। ਦੂਜਾ ਨਾਲ ਪ੍ਰਧਾਨ ਮੰਤਰੀ ਨੇ ਵਾਜਬ ਮੁੱਦਾ ਉਠਾ ਦਿੱਤਾ ਕਿ ਪਾਕਿਸਤਾਨ ਨੂੰ ਸਾਡੇ ਦੇਸ਼ ਵਿਚਲੇ ਕਸ਼ਮੀਰ ਦੀਆਂ ਗੱਲਾਂ ਕਰਨੀਆਂ ਛੱਡ ਕੇ ਆਪਣਾ ਘਰ ਸਾਂਭਣਾ ਚਾਹੀਦਾ। ਉਹਦੇ ਬਲੋਚਿਸਤਾਨ ਦੇ ਵਿੱਚ ਰੋਜ਼ ਜੋ ਕੁਝ ਹੁੰਦਾ ਪਿਆ ਸਾਨੂੰ ਪਤਾ ਹੈ। ਉੱਥੇ ਇੱਕ ਪਾਸੇ ਦਹਿਸ਼ਤਗਰਦ ਹਮਲੇ ਕਰ ਰਿਹਾ ਔਰ ਉਹਨਾਂ ਦਹਿਸ਼ਤਗਰਦਾਂ ਨੂੰ ਫੌਜ ਦੀ ਸ਼ਹਿ ਹੈ, ਦੂਸਰੇ ਪਾਸੇ ਬਲੋਚਿਸਤਾਨ ਸਟੇਟ ਦੇ ਵਿੱਚ ਪਾਕਿਸਤਾਨੀ ਫੌਜ ਜਿਹੜੀ ਗਈ ਹੈ ਉਹਦੇ ਚ ਦੂਸਰੇ ਪਾਕਿਸਤਾਨੀ ਘੱਟ ਨੇ, ਪਾਕਿਸਤਾਨੀ ਪੰਜਾਬੀ ਬਹੁਤ ਨੇ ਤੇ ਪਾਕਿਸਤਾਨੀ ਪੰਜਾਬੀ ਜਿੱਥੇ ਵੀ ਜਾਂਦੇ ਆ ਇਹ ਕਿਉਂਕਿ ਇਹ ਸਮਝਦੇ ਆ ਕਿ ਪਾਕਿਸਤਾਨ ਦੇ ਉੱਤੇ ਕਬਜ਼ਾ ਸਾਡਾ ਹੈ। ਪੰਜਾਬੀ ਉੱਥੇ ਹੈ ਵੀ ਪਾਕਿਸਤਾਨ 'ਚ ਦੂਸਰਿਆਂ ਨਾਲੋਂ ਵੱਧ ਨੇ। ਉਹ ਫਿਰ ਉਹਨਾਂ ਨੇ ਬਲੋਚਿਸਤਾਨ 'ਚ ਜਾ ਕੇ ਵੀ ਲੋਕਾਂ ਨੂੰ ਕੁੱਟਿਆ ਬਹੁਤ ਹੈ, ਬਹੁਤ ਤਸ਼ੱਦਦ ਕੀਤਾ ਹੈ ਤੋਂ ਬਲੋਚ ਲੋਕ ਭੜਕੇ ਪਏ ਜਦੋਂ ਬੰਗਲਾਦੇਸ਼ ਬਣਿਆ ਸੀ। ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਉਦੋਂ ਵੀ ਉੱਥੇ ਜਿਹੜੀ ਫੌਜ ਗਈ ਉਹ ਪਾਕਿਸਤਾਨ ਦੀ ਪੰਜਾਬੀ ਫੌਜ ਸੀ ਜਿਹਨਾਂ ਨੇ ਜਾ ਕੇ ਬੰਗਲਾਦੇਸ਼ੀਆਂ ਨੂੰ ਕੁੱਟਿਆ ਔਰ ਕੁੱਟ ਕੁੱਟ ਕੇ ਇੱਦਾਂ ਦੇ ਹਾਲਾਤ ਬਣਾਏ ਕਿ ਬੰਗਲਾਦੇਸ਼ ਦੇ ਲੋਕ ਫਿਰ ਬਾਗੀ ਹੋ ਗਏ ਸੀ। ਹੁਣ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਸਾਹਿਬ ਨੇ ਇਹ ਗੱਲ ਕਹਿਤੀ ਹੈ ਕਿ ਦੇਖੋ ਜੀ ਇਹ ਕੰਮ ਨਹੀਂ ਹੋਣਾ, ਗੱਲ ਅਸੀਂ ਕਰਾਂਗੇ ਪਰ ਇੱਧਰਲੇ ਕਸ਼ਮੀਰ ਦੀ ਨਹੀਂ, ਜਿਹੜਾ ਪਾਕਿਸਤਾਨ ਨੇ ਨਜਾਇਜ਼ ਕਬਜ਼ੇ 'ਚ ਕਸ਼ਮੀਰ ਲਿਆ ਅਸੀਂ ਉਹਦੀ ਗੱਲ ਕਰਾਂਗੇ ਤੇ ਉੱਥੋਂ ਪਾਕਿਸਤਾਨ ਵਾਲੇ ਭੜਕੇ ਆ। ਦੂਸਰੇ ਪਾਸੇ ਜਿਹੜੇ ਕਸ਼ਮੀਰੀ ਲੋਕ ਨੇ ਉੱਥੋਂ ਦੇ ਉਹਨਾਂ ਨੇ ਵੈਲਕਮ ਕੀਤਾ ਕਿ ਸ਼ੁਕਰ ਹੈ ਭਾਰਤ ਵਾਲਿਆਂ ਨੇ ਸਾਡੀ ਖਬਰ ਲਈ ਹੈ। ਇਹੋ ਹੀ ਇਕੱਲਾ ਨਹੀਂ, ਪਾਕਿਸਤਾਨ ਦੇ ਬਲੋਚਿਸਤਾਨ ਸਟੇਟ ਦੇ ਵਿੱਚੋਂ ਇੱਕਦਮ ਲੋਕ ਭੜਕ ਕੇ ਉੱਠ ਖਲੋਤੇ ਆ, ਉਹ ਕਹਿੰਦੇ ਸ਼ੁਕਰ ਹੈ ਸਾਡੀ ਕੋਈ ਬਾਂਹ ਫੜਨ ਵਾਲਾ ਜੰਮਿਆ, ਸਾਨੂੰ ਤਾਂ ਪਾਕਿਸਤਾਨ ਵਾਲੇ ਹੁਣ ਤੱਕ ਦਬਾਈ ਆਉਂਦੇ ਸਨ, ਸਾਡੀ ਤੇ ਪਾਕਿਸਤਾਨ 'ਚ ਬੜੀ ਮਾੜੀ ਹਾਲਤ ਸੀ। ਉਹਨਾਂ ਨੇ ਅਮਰੀਕਾ ਵਿੱਚ ਵੀ ਕੱਲ ਇਕੱਠ ਕੀਤੇ ਆ, ਬਲੋਚਿਸਤਾਨ ਦੇ ਵਿੱਚ ਵੀ ਇਕੱਠ ਕੀਤੇ ਆ ਔਰ ਉਹਨਾਂ ਨੇ ਸਿੱਧਾ ਸਿੱਧਾ ਦਿੱਤਾ ਕਿ ਅਸੀਂ ਭਾਰਤ ਸਰਕਾਰ ਨੂੰ ਤੇ ਨਰਿੰਦਰ ਮੋਦੀ ਨੂੰ ਕਹਿੰਦੇ ਹਾਂ ਕਿ ਆਹ ਸਾਡੀ ਬਾਂਹ ਫੜ, ਸਾਨੂੰ ਪਾਕਿਸਤਾਨ ਵਾਲਿਆਂ ਨੇ ਬੜਾ ਤੰਗ ਕੀਤਾ ਪਿਆ। ਇਹਦੇ ਤੋਂ ਬਾਅਦ ਹੁਣ ਪਾਕਿਸਤਾਨ ਦਾ ਜਿਹੜਾ ਹੋਮ ਮਿਨਿਸਟਰ ਹੈ ਨਿਸਾਰ ਅਲੀ ਖਾਨ, ਉਹਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਗੁੱਸਾ ਬਹੁਤ ਕੱਢਿਆ, ਭਾਰਤ ਵਾਲੇ ਕੀ ਸਮਝਦੇ ਨੇ ਇਸ ਤਰ੍ਹਾਂ ਦਖਲ ਦੇ ਦੇਣਗੇ, ਅਸੀਂ ਇੱਥੇ ਐਵੇਂ ਬੈਠੇ ਹਾਂ, ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਪਰ ਸੱਚਾਈ ਇਹ ਹੈ ਕਿ ਪਾਕਿਸਤਾਨ ਨੂੰ ਹੁਣ ਚਿੰਤਾ ਇਸ ਗੱਲ ਦੀ ਲੱਗ ਗਈ ਹੈ ਕਿ ਅਸੀਂ ਅੱਗੇ ਉਹਨਾਂ ਦੇ ਕਸ਼ਮੀਰੀ ਇਲਾਕੇ 'ਚ ਭਾਰਤ ਦੇ ਖਿਲਾਫ਼ ਦਖਲ ਦਿੰਦੇ ਸਾਂ। ਹੁਣ ਜੇ ਭਾਰਤ ਸੱਚਮੁੱਚ ਉੱਧਰੋਂ ਦਖਲ ਦੇਣ ਲੱਗ ਪਿਆ ਤੇ ਜਿਹੜਾ ਸਾਡਾ ਕਸ਼ਮੀਰ ਨਾਲ ਉੱਥੇ ਚੀਨ ਨਾਲ ਲੰਘ ਹੈ ਉਹ ਵੀ ਬੰਦ ਹੋ ਜਾਏਗਾ, ਕਿਉਂਕਿ ਜਿਹੜਾ ਪਾਕਿਸਤਾਨ ਦਾ ਚੀਨ ਤੱਕ ਜਾਂਦਾ ਲੰਘ ਹੈ ਕਰਾਕੁਰਮ ਹਾਈਵੇ, ਉਹ ਤਾਂ ਸਾਰਾ ਉਸ ਇਲਾਕੇ 'ਚੋਂ ਲੰਘਦਾ ਜਿਹੜਾ ਭਾਰਤ ਦਾ ਇਲਾਕਾ ਤੇ ਪਾਕਿਸਤਾਨ ਨੇ ਨਜਾਇਜ਼ ਕਬਜ਼ੇ 'ਚ ਲਿਆ। ਜੇ ਚੀਨ ਉੱਧਰਲੇ ਪਾਸੇ ਨੂੰ ਜਾਣਾ ਵੀ ਚਾਹੇ ਤੇ ਭਾਰਤ ਉਸ ਰਸਤੇ ਦੇ ਉੱਤੇ ਜਾ ਕੇ ਡਿੱਕਾ ਪਾ ਦੇਵੇ ਤੇ ਫਿਰ ਦੋਵੇਂ ਆਪੋ 'ਚ ਮਿਲ ਨਹੀਂ ਸਕਦੇ। ਪਾਕਿਸਤਾਨ ਦੀ ਸਰਕਾਰ ਇਸ ਗੱਲ ਤੋਂ ਵੀ ਔਖੀ ਹੋ ਗਈ ਹੈ ਕਿ ਬਲੋਚਿਸਤਾਨ ਦੀ ਮਦਦ ਕਰਨ ਵਾਸਤੇ ਪਰਲੇ ਪਾਸੇ ਅਫਗਾਨਿਸਤਾਨ ਵੀ ਤਿਆਰ ਹੈ, ਜੇ ਭਾਰਤ ਵੀ ਆ ਗਿਆ ਤੇ ਔਖਾ ਹੋਊਗਾ। ਇਸ ਕਰਕੇ ਮੈਂ ਸਮਝਦਾ ਕਿ ਅੱਜ ਨਹੀਂ ਕੱਲ੍ਹ ਸਹੀ ਇਹ ਗੱਲ ਹੋਣੀ ਸੀ। ਪਾਕਿਸਤਾਨ ਨੇ ਤੰਗ ਬਹੁਤ ਕੀਤਾ ਸੀ ਹਿੰਦੁਸਤਾਨ ਨੂੰ, ਹੁਣ ਹਿੰਦੁਸਤਾਨ ਨੇ ਪਹਿਲੀ ਚੋਅ ਬੁਲਾਈ ਆ ਤੇ ਤੜਫ ਪਿਆ। ਤੇ ਅਗਲੀਆਂ ਮੁੱਖ ਖ਼ਬਰਾਂ, ਇੱਕ ਖ਼ਬਰ ਏਅਰਲਾਈਨਾਂ ਦੇ ਨਾਲ ਸੰਬੰਧਿਤ ਹੈ ਬਨੂ ਸਾਹਿਬ। ਦੋ ਏਅਰਲਾਈਨਾਂ ਨੇ ਭਾਰਤ ਦੀਆਂ ਜਿਨ੍ਹਾਂ ਦਾ ਇੱਕ ਇੱਕ ਪਾਇਲਟ ਉੱਡਦੀ ਫਲਾਈਟ 'ਚ ਸ਼ਰਾਬ ਪੀਣ ਕਰਕੇ ਕੱਢ ਦਿੱਤਾ ਗਿਆ, ਇਹਨਾਂ ਦੇ ਸ਼ਰਾਬ ਪੀਣ ਦਾ ਕੀ ਕਿੱਸਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਆਮ ਹੀ ਇਹ ਹੁੰਦਾ ਹੋਏਗਾ ਵਰਤਾਰਾ? ਦੇਖੋ ਪਾਇਲਟ ਵੀ ਆਖਿਰਕਾਰ ਬੰਦੇ ਨੇ, ਜਿੰਨੇ ਨੁਕਸ ਬੰਦਿਆਂ 'ਚ ਹੁੰਦੇ ਆਮ ਬੰਦਿਆਂ 'ਚ ਉਹੋ ਜਿਹੇ ਨੁਕਸ ਕੁਝ ਨਾ ਕੁਝ ਪਾਇਲਟਸ ਵਿੱਚ ਵੀ ਆ ਜਾਂਦੇ ਨੇ। ਮੈਂ 1995 ਦੇ ਵਿੱਚ ਉੱਥੇ ਲੰਡਨ ਦੇ ਵਿੱਚ ਸੀ ਤੇ ਉਹਨਾਂ ਦੇ ਚੈਨਲ 4 ਨੇ ਇੱਕ ਰਿਪੋਰਟ ਜਾਰੀ ਕਰ ਦਿੱਤੀ ਕਿ ਉਹਨਾਂ ਦੇ ਬ੍ਰਿਟਿਸ਼ ਏਅਰਵੇਜ ਦੇ ਪਾਇਲਟ ਰਾਤ ਨੂੰ ਪੀਂਦੇ ਆ ਤੇ ਸਵੇਰ ਤੱਕ ਹੋਸ਼ ਨਹੀਂ ਹੁੰਦੀ ਤੇ ਟੈਸਟ ਕਰਨ ਵਾਲੇ ਵੀ ਨਾਲ ਡਰੇ ਆ ਤੇ ਉਸੇ ਤਰ੍ਹਾਂ ਇਹਨਾਂ ਨੂੰ ਕਹਿੰਦੇ ਕੋਈ ਨੀ ਤੂੰ ਜਹਾਜ਼ ਉਡਾਲਾ ਤੇ ਉਡਾ ਕੇ ਲੈ ਜਾਂਦੇ ਆ। ਉਦੋਂ ਉੱਥੇ ਵੀ ਬਹੁਤ ਰੌਲਾ ਪਿਆ ਸੀ। ਸਾਡੇ ਭਾਰਤ ਵਿੱਚ ਤਾਂ ਇਹ ਬਿਮਾਰੀ ਬਹੁਤ ਵਧੀ ਜਾਂਦੀ ਆ। ਪਿਛਲੇ ਸਮੇਂ 'ਚ ਲੋਕਾਂ ਨੇ ਆਖਿਆ ਮੁੜ ਮੁੜ ਕੇ ਕਿ ਇਹਨੂੰ ਤੁਸੀਂ ਚੈੱਕ ਕਰੋ, ਚੈੱਕ ਨਹੀਂ ਸੀ ਕਰਦੇ। ਹੁਣ ਦੋ ਪਾਇਲਟ ਫੜੇ ਗਏ, ਇੱਕ ਤਾਂ ਏਅਰ ਇੰਡੀਆ ਦਾ, ਏਅਰ ਇੰਡੀਆ ਦੇ ਨਾਲ ਛੋਟੀਆਂ ਕੰਪਨੀਆਂ ਕੋਈ ਜੁੜੀਆਂ ਹੋਈਆਂ ਨੇ, ਉਹ ਏਅਰ ਇੰਡੀਆ ਦਾ ਹਿੱਸਾ ਨੇ, ਉਹਨਾਂ 'ਚੋਂ ਉਹ ਗਲਫ ਕੰਟਰੀਜ਼ ਦੇ ਵਿੱਚੋਂ ਆ ਰਿਹਾ ਸੀ ਫਲਾਈਟ ਲੈ ਕੇ, ਦੂਸਰਾ ਜੈੱਟ ਏਅਰਵੇਜ਼ ਦਾ ਸੀਗਾ ਸ਼ਾਇਦ। ਇਹਨਾਂ ਦੋਵਾਂ ਦੇ ਉੱਤੇ ਦੋਸ਼ ਇਹ ਲੱਗਾ ਕਿ ਇਹਨਾਂ ਨੇ ਚਲਦੀ ਫਲਾਈਟ ਦੇ ਵਿੱਚ ਜਹਾਜ਼ ਉੜਦੇ ਚ ਅੱਧ ਅਸਮਾਨੇ ਸ਼ਰਾਬ ਪੀਤੀ ਹੈ। ਇਹਨਾਂ ਦੇ ਸਿਰ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਪੈਸੰਜਰਸ ਦੀ। ਇਹੋ ਜਿਹੇ ਮੌਕੇ ਤੇ ਤਾਂ ਇਹਨਾਂ ਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਹੋਇਆ ਇਹ ਕਿ ਇਹ ਦੋਵੇਂ ਜਣੇ ਇੰਨੀ ਵੱਡੀ ਲਾਪਰਵਾਹੀ ਕਰ ਗਏ, ਇਹਨਾਂ ਨੂੰ ਤਾਂ ਸਸਪੈਂਡ ਕੀਤਾ ਗਿਆ, ਅਗਲੀ ਕਾਰਵਾਈ ਵੀ ਇਹਨਾਂ ਦੇ ਖਿਲਾਫ਼ ਹੁੰਦੀ ਪਈ ਹੈ। ਸ਼ਾਇਦ ਇਹਨਾਂ ਨੂੰ ਚਾਰ ਚਾਰ ਸਾਲ ਵਾਸਤੇ ਰੋਕਿਆ ਜਾ ਰਿਹਾ ਕਿ ਕੋਈ ਜਹਾਜ਼ ਨਹੀਂ ਉਡਾ ਸਕਣਗੇ। ਪਰ ਏਦਾਂ ਦੀਆਂ ਘਟਨਾਵਾਂ ਅੱਗੇ ਵੀ ਦੋ ਤਿੰਨ ਵਾਰ ਹੋਈਆਂ ਨੇ। ਇੱਕ ਵਾਰੀ ਤਾਂ ਇਹ ਹੋਇਆ ਸੀ ਕਿ ਲੋਕ ਬੈਠੇ ਰਹੇ ਲਗਾਤਾਰ 4 ਘੰਟੇ ਤੱਕ ਜਹਾਜ਼ 'ਚ ਤੇ ਪਾਇਲਟ ਨਹੀਂ ਆਇਆ, ਤੇ ਬਾਅਦ 'ਚ ਪਤਾ ਲੱਗਾ ਕਿ ਪਾਇਲਟ ਰਾਤੀ ਇੰਨੀ ਜ਼ਿਆਦਾ ਪੀ ਗਿਆ ਸੀ ਕਿ ਸੂਰਜ ਸੁੱਤਾ ਹੀ ਨਹੀਂ ਉੱਠਿਆ, ਅਲਾਰਮ ਵੀ ਵੱਜਦੇ ਰਹੇ, ਘੰਟੀਆਂ ਵੀ ਖੜਕਦੀਆਂ ਰਹੀਆਂ, ਫੋਨ ਵੀ ਕੀਤੇ ਨਹੀਂ ਆਇਆ। ਏਦਾਂ ਹੀ ਦੋ ਤਿੰਨ ਵਾਰੀ ਹੋਰ ਹੋਇਆ ਕਿ ਪਾਇਲਟ ਡਿਊਟੀ ਕਰਨ ਗਏ ਤੇ ਐਨ ਮੌਕੇ ਤੇ ਟੈਸਟ ਵਿੱਚ ਫੜੇ ਗਏ ਕਿ ਇਹਨਾਂ ਨੇ ਤਾਂ ਸ਼ਰਾਬ ਪੀਤੀ ਹੈ। ਉਹ ਬਥੇਰਾ ਕਹਿੰਦੇ ਰਹੇ ਕੱਲ੍ਹ ਦੀ ਹੈ, ਉਹ ਕਹਿੰਦੇ ਕੱਲ੍ਹ ਦੀ ਵੀ ਹੋਵੇ ਜਦੋਂ ਤੁਹਾਨੂੰ ਇਹ ਆਖਿਆ ਗਿਆ ਕਿ ਡਿਊਟੀ ਤੋਂ 48 ਘੰਟੇ ਪਹਿਲਾਂ ਬਿਲਕੁਲ ਨਹੀਂ ਪੀਣੀ ਤੇ ਤੁਸੀਂ ਕਿਉਂ ਪੀਤੀ। ਏਦਾਂ ਦੀਆਂ ਘਟਨਾਵਾਂ ਮੁੜ ਮੁੜ ਕੇ ਸਾਹਮਣੇ ਆ ਰਹੀਆਂ ਕਿਉਂਕਿ ਪਾਇਲਟ ਦੇ ਸਿਰ ਦੇ ਉੱਤੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹਨੂੰ ਧਿਆਨ ਰੱਖਣਾ ਚਾਹੀਦਾ। ਇੱਕ ਵਾਰੀ ਇਸ ਤਰ੍ਹਾਂ ਵੀ ਹੋਇਆ ਸੀ ਕਿ ਇੱਕ ਜਹਾਜ਼ ਬਾਹਰ ਤੋਂ ਆਉਂਦਾ ਆਉਂਦਾ ਇੱਕਦਮ ਅੱਧ ਅਸਮਾਨੇ ਗੋਤਾ ਖਾ ਗਿਆ। ਉਹ ਤਕਰੀਬਨ 4-5 ਕਿਲੋਮੀਟਰ ਤੱਕ ਥੱਲੇ ਆ ਗਿਆ ਫਟਾਫਟ, ਪਰ ਬੜੀ ਮੁਸ਼ਕਿਲ ਕੰਟਰੋਲ ਹੋਇਆ, ਕੰਟਰੋਲ ਪਰ ਕਰ ਲਿਆ। ਗੱਲ ਵਿੱਚੋਂ ਇਹ ਸੀ ਕਿ ਜਿਹੜਾ ਨੈਵੀਗੇਟਰ ਸੀ ਉਹਨੂੰ ਨੀਂਦ ਆ ਗਈ, ਜਿਹੜਾ ਸੀਨੀਅਰ ਪਾਇਲਟ ਸੀ ਉਹ ਬਾਥਰੂਮ ਗਿਆ ਸੀ, ਜਿਹੜਾ ਜੂਨੀਅਰ ਪਾਇਲਟ ਸੀ ਉਹ ਆਪਣੇ ਫੋਨ ਦੇ ਉੱਤੇ ਗੇਮ ਖੇਡਦਾ ਪਿਆ ਸੀ। ਉਹਨੂੰ ਪਤਾ ਹੀ ਨਹੀਂ ਆਟੋ ਦੇ ਉੱਤੇ ਜਹਾਜ਼ ਲੱਗਾ ਸੀ। ਹੁਣ ਇੱਕ ਜਿਹੜਾ ਬਾਥਰੂਮ ਚਲਾ ਗਿਆ, ਇੱਕ ਨੂੰ ਸੀਟ ਤੇ ਨੀਂਦ ਆ ਗਈ, ਇੱਕ ਆਪਣੇ ਮੋਬਾਈਲ ਦੇ ਉੱਤੇ ਗੇਮ ਖੇਡੀ ਜਾ ਰਿਹਾ, ਤੇ ਤਿੰਨਾਂ ਚੋਂ ਕਿਸੇ ਨੂੰ ਚੇਤਾ ਨਹੀਂ ਸੀ। ਉਦੋਂ ਵੀ ਬੜੀ ਜ਼ਬਰਦਸਤ ਕਾਰਵਾਈ ਹੋਈ ਸੀ। ਮੈਂ ਸਮਝਦਾ ਹੁਣ ਜਿੰਨੀ ਕੁ ਕਾਰਵਾਈ ਹੋਈ ਹੈ ਇਹ ਵੀ ਘੱਟ ਹੈ, ਇਹਦੇ ਤੋਂ ਵੀ ਵੱਧ ਹੋਣੀ ਚਾਹੀਦੀ ਹੈ ਤਾਂ ਕਿ ਬਾਕੀ ਦੇ ਪਾਇਲਟਸ ਨੂੰ ਵੀ ਅਕਲ ਆਵੇ। ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਹੈ, ਜ਼ਰੂਰ ਸਮਝਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ, ਇਹਨਾਂ ਲੋਕਾਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪਿਛਲੇ ਹਫ਼ਤੇ ਕੌਮ ਤੇ ਕੌਲਿਆਂ ਬਾਰੇ ਜਿਹੜਾ ਬਿਆਨ ਦਿੱਤਾ ਸੀ, ਆਪਾਂ ਖਬਰਾਂ ਦੇ ਵਿੱਚ ਤੁਸੀਂ ਸ਼ੇਅਰ ਵੀ ਕੀਤਾ, ਸ਼ੇਅਰ ਵੀ ਕੀਤਾ। ਉਸ ਤੋਂ ਪ੍ਰਵੀਨ ਤੋਂ ਕੁੜੀਆਂ ਕਾਫੀ ਪੜ੍ਹ ਕੇ ਆਸ ਪੜ੍ਹ ਕੇ ਆਸ ਬਿਆਨ ਤੋਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪ੍ਰਵੀਨ ਤੋਗੜੀਆ ਪੜਿਆ ਉਹਦੀ ਪੜਿਆੜੀ ਦੇ ਕਈ ਕਾਰਨ ਨਹੀਂ ਤਾਂ ਇੱਕ ਤੋਂ ਵੈਸੇ ਉਹਨੂੰ ਅੱਗ ਉਗਲਸ਼ਣਾ ਗਿਣਦੇ ਆ ਕਿਉਂਕਿ ਜਦੋਂ ਬੋਲਦਾ ਤੇ ਅੱਗ ਲਾਉ ਬੋਲੀ ਤੇ ਲਾਉ ਬੋਲੀ। ਦੂਜਾ ਕਾਰਨ ਇਹ ਆ ਕਿ ਉਹ ਉਹ ਜਿਹੜੀ ਵਿਸ਼ਵ ਹਿੰਦੂ ਪਰਿਸ਼ਦ ਇਸ ਗੱਲ ਵਾਸਤੇ ਬਣਾਈ ਗਈ ਸੀ ਕਿ ਉੱਥੇ ਅਯੋਧਿਆ ਚ ਬਾਬਰੀ ਮਸਜਿਦ ਢਾ ਕੇ ਤੇ ਰਾਮ ਮੰਦਿਰ ਬਣਾਉਣਾ ਇਹਨੂੰ ਉਹਦੇ ਨਾਲ ਆਰਐਸਐਸ ਨੇ ਅਟੈਚ ਕੀਤਾ ਸੀ ਤੇ ਇਹਨੂੰ ਇੰਟਰਨੈਸ਼ਨਲ ਜਨਰਲ ਸਕੱਤਰ ਬਣਾਤਾ ਹੁਣ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਬਣ ਗਿਆ। ਤੀਸਰਾ ਕਾਰਨ ਉਹਦੀ ਭੜਕਾਟ ਦਾ ਇਹ ਹੈ ਕਿ ਜਦੋਂ ਅਜੇ ਜਵਾਨ ਹੁੰਦਾ ਸੀ ਨਰਿੰਦਰ ਮੋਦੀ ਇਹ ਤਿੰਨ ਜਣੇ ਹੁੰਦੇ ਪ੍ਰਵੀਨ ਤੋਗੜੀਆ ਡਾਕਟਰ ਐਮਬੀਬੀਐਸ ਇੱਕ ਇਹਨਾਂ ਨਾਲ ਸੰਜੇ ਜੋਸ਼ੀ ਹੁੰਦਾ ਤੀਸਰਾ ਨਰਿੰਦਰ ਮੋਦੀ ਇਹ ਤਿੰਨੇ ਇੱਕੋ ਜਿਹੀ ਉਮਰ ਦੇ ਸੀ ਨਰਿੰਦਰ ਮੋਦੀ ਨੂੰ ਨਾ ਸਾਈਕਲ ਚਲਾਉਣਾ ਆਉਂਦਾ ਸੀ ਨਾ ਸਕੂਟਰ ਚਲਾਉਣਾ ਆਉਂਦਾ ਸੀ ਉਦੋਂ ਪ੍ਰਵੀਨ ਤੋਗੜੀਆ ਦੇ ਕੋਲ ਮੋਟਰਸਾਈਕਲ ਮੋਟਰਸਾਈਕਲ ਸੀ ਉਹਨੇ ਆਪਣੇ ਪਿੱਛੇ ਨਰਿੰਦਰ ਮੋਦੀ ਨੂੰ ਤੇ ਸੰਜੇ ਜੋਸ਼ੀ ਨੂੰ ਬਿਠਾ ਲੈਣਾ ਤੇ ਹਰ ਥਾਂ ਇਕੱਠੇ ਜਾਣਾ ਹੌਲੀ ਹੌਲੀ ਨਰਿੰਦਰ ਮੋਦੀ ਅੱਗੇ ਉਭਰਿਆ ਤੇ ਉਹਨੇ ਪਹਿਲਾਂ ਸੰਜੇ ਜੋਸ਼ੀ ਦਾ ਪੱਤਾ ਕੱਟਿਆ ਫਿਰ ਪ੍ਰਵੀਨ ਤੋਗੜੀ ਨੂੰ ਵਿਸ਼ਵ ਹਿੰਦੂ ਪਰਿਸ਼ਦ ਵਿੱਚ ਵੱਡੇ ਲਾਤਾ ਕਿਸੇ ਕੰਮ ਜੋਗਾ ਨਾ ਰਹਿਣ ਦਿੱਤਾ ਇਹਨਾਂ ਦੋਵਾਂ ਤੋਂ ਬਾਅਦ ਜਿਹੜਾ ਨਰਿੰਦਰ ਮੋਦੀ ਉਹਦਾ ਪ੍ਰਧਾਨ ਮੰਤਰੀ ਬਣ ਗਿਆ ਪਰ ਉਹਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਦੂਸਰੇ ਜਿਹੜੇ ਆ ਉਹ ਇਸ ਗੱਲ ਤੋਂ ਕੋਰਟ ਵਿੱਚ ਨੇ ਹੁਣ ਨਵੀਂ ਗੱਲ ਜਿਹੜੀ ਹੋਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਕੱਟੜ ਹਿੰਦੂ ਪੰਥੀ ਪਿਛਲੇ ਸਮੇਂ ਚ ਉਹਨੇ ਕੁਛ ਗੱਲਾਂ ਤਿੰਨ ਗੱਲਾਂ ਤੇ ਉਹਨੇ ਚੁੱਪ ਤੋੜੀ ਜਿੰਨਾਂ ਚੋਂ ਜੰਮੂ ਕਸ਼ਮੀਰ ਦਾ ਮਸਲਾ ਉਹਦੇ ਉੱਤੇ ਸਾਰੇ ਸਹਿਮਤ ਨੇ ਦੂਜਾ ਮਸਲਾ ਉਹਨੇ ਆਖਿਆ ਜੀ ਦਲਿਤਾਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਇਹ ਹਮਲੇ ਰੋਕੋ ਗੋਲੀ ਮਾਰਨੀ ਮੈਨੂੰ ਮਾਰ ਦਿਓ ਇਹਦੇ ਉੱਤੇ ਵੀ ਬਾਕੀ ਸਾਰਿਆਂ ਬਰਦਾਸ਼ਤ ਕਰ ਲਿਆ ਜਿਹੜਾ ਤੀਸਰਾ ਮਸਲਾ ਜਿਹੜਾ ਸਭ ਤੋਂ ਪਹਿਲਾਂ ਉਹਨੇ ਚੁੱਕਿਆ ਉਹ ਇਹ ਸੀ ਕਿ ਗਊ ਹੱਤਿਆ ਰੋਕਣ ਦੇ ਨਾਂ ਦੇ ਉੱਤੇ ਜਿਹੜੇ ਗਊ ਰੱਖੇ ਟੋਲੇ ਤੁਰੇ ਫਿਰਦੇ ਆ ਇਹ ਅਸਲ ਚ ਬਹੁਤ ਸਾਰੇ ਐਂਟੀ ਸੋਸ਼ਲ ਐਲੀਮੈਂਟ ਐਂਟੀ ਸੋਸ਼ਲ ਐਲੀਮੈਂਟ ਹੋਣ ਕਰਕੇ ਇਹ ਲੋਕ ਲਗਾਤਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਕਿ ਉਹਨਾਂ ਦੇ ਨਾਲ ਜਿਹੜਾ ਉਹ ਸਮਾਜ ਦੇ ਵਿੱਚ ਵੰਡੀਆਂ ਪੈਂਦੀਆਂ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਰਾਤ ਨੂੰ ਪੁੱਠਾ ਕੰਮ ਕਰਦੇ ਗਲਤ ਕੰਮ ਕਰਦੇ ਤੇ ਸਵੇਰੇ ਉੱਠ ਕੇ ਸਮਾਜ ਦੇ ਵਿੱਚੋਂ ਸਤਿਕਾਰ ਹਾਸਲ ਕਰਨ ਵਾਸਤੇ ਇਹ ਲੋਕ ਫਿਰ ਆਪਣੇ ਆਪ ਨੂੰ ਗਊ ਰੱਖਣ ਬਣਾ ਦਿੰਦੇ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਆ ਉਹ ਐਂਟੀ ਸੋਸ਼ਲ ਨੇ ਤੇ ਮੈਂ ਸਟੇਟਾਂ ਨੂੰ ਕਹਿਤਾ ਕਿ ਸਾਰੀਆਂ ਸਟੇਟ ਗਵਰਨਮੈਂਟਸ ਦੇ ਖਿਲਾਫ਼ ਕਾਰਵਾਈ ਕਰਨ ਹੁਣ ਕਾਰਵਾਈ ਤੇ ਕਿਸੇ ਨੇ ਬਹੁਤੀ ਨਹੀਂ ਕੀਤੀ ਪੰਜਾਬ ਵਿੱਚ ਇੱਕ ਕੇਸ ਦਰਜ ਹੋਇਆ ਬੰਦਾ ਤੇ ਕੋਈ ਫੜਿਆ ਨਹੀਂ ਕੇਸ ਦਰਜ ਕੀਤਾ ਕਾਰਵਾਈ ਪਾਉਣ ਵਾਸਤੇ ਪਰ ਜਿਹੜਾ ਪ੍ਰਵੀਨ ਤੋਗੜੀਆ ਉਹ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਵੀ ਗਊ ਰੱਖਿਆ ਵਾਲੀਆਂ ਕੁਝ ਸੰਸਥਾਵਾਂ ਵੀ ਉਹ ਸਾਰੇ ਭੜਕ ਉੱਠੇ ਆ ਕਿ ਗਾਵਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ਼ ਤਾਂ ਨਰਿੰਦਰ ਮੋਦੀ ਕਾਰਵਾਈ ਕਰਦਾ ਨੀ ਤੇ ਸਾਡੇ ਬੰਦਿਆਂ ਦੇ ਖਿਲਾਫ਼ ਕਾਰਵਾਈ ਕਰਨ ਲੱਗਾ ਅਸੀਂ ਵੇਖਾਂਗੇ ਕਿੱਦਾਂ ਕਰਦਾ ਉਹਨਾਂ ਨੇ ਇਹ ਵੀ ਕਹਿਤਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਤਾਂ ਅਸੀਂ ਹਾਂ ਨਾ ਤਾਂ ਜਾ ਕੇ ਜੋਰ ਤਾਂ ਅਸੀਂ ਲਾਇਆ ਸੀ ਇਹ ਬਣ ਗਿਆ ਤੇ ਹੁਣ ਸਾਡੇ ਖਿਲਾਫ਼ ਕਾਰਵਾਈ ਕਰਦਾ ਪਿਆ ਇਹਦੇ ਤੋਂ ਜਿਹੜੀ ਪ੍ਰਵੀਨ ਤੋਗੜੀਏ ਦੀ ਪ੍ਰਕਾਪਟ ਘਾਟ ਹੈ ਹੁਣ ਤਾਂ ਇੱਥੋਂ ਤੱਕ ਚਲਾ ਗਿਆ ਦੋ ਗੱਲਾਂ ਉਹਨੇ ਕਹੀਆਂ ਇੱਕ ਉਹਨੇ ਆਖਿਆ ਜੀ ਨਰਿੰਦਰ ਮੋਦੀ ਸਾਡਾ ਹਿੰਦੂਆਂ ਦਾ ਲੀਡਰ ਸੀ ਤੇ ਸਾਨੂੰ ਉਹਨੇ ਮੂੰਹ ਖੋਣ ਜੋਗਾ ਨਹੀਂ ਛੱਡਿਆ ਤੇ ਦੂਜਾ ਉਹਨੇ ਆਖਿਆ ਮੇਰਾ ਤਾਂ ਜੀ ਕਰਦਾ ਮੈਂ ਖੁਦਕੁਸ਼ੀ ਕਰ ਲਾਂ ਆਹ ਜਿਹੜੀਆਂ ਗੱਲਾਂ ਨੇ ਇਹਦੇ ਤੋਂ ਲੱਗਦਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਆਰਐਸਐਸ ਦੇ ਅੰਦਰ ਇੱਕ ਧੜਾ ਇਹੋ ਜਿਹਾ ਪੈਰੋ ਪੈਰ ਤਿਆਰ ਹੁੰਦਾ ਜਾ ਰਿਹਾ ਜਿਹੜਾ ਧੜਾ ਨਰਿੰਦਰ ਮੋਦੀ ਦੀ ਕੁਰਸੀ ਦੇ ਖਿਲਾਫ਼ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਚੱਕਰ ਚਲਾ ਸਕਦਾ ਉਹਨੇ ਪ੍ਰਵੀਨ ਤੋਗੜੀਏ ਨੇ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਆਖੀ ਹੈ ਹੁਣ ਤੱਕ ਭਾਰਤ ਸਰਕਾਰ ਕਹਿੰਦੀ ਅਸੀਂ ਗਊ ਹੱਤਿਆ ਰੋਕ ਰਹੇ ਹਾਂ ਪ੍ਰਵੀਨ ਤੋਗੜੀਆ ਕਹਿੰਦਾ ਜੀ ਜਿਸ ਦਿਨ ਦੀ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਹੈ ਭਾਰਤ ਵਿੱਚੋਂ ਗਾਂ ਦਾ ਮਾਸ ਵਿਦੇਸ਼ਾਂ ਨੂੰ ਜਾਣ ਦੀ ਮਾਤਰਾ ਵੱਧ ਗਈ ਹੈ ਅੱਗੇ ਨਾਲੋਂ ਵੱਧ ਵਿਦੇਸ਼ਾਂ ਨੂੰ ਸਪਲਾਈ ਕੀਤਾ ਜਾ ਰਿਹਾ ਉਹ ਕਿਉਂ ਵੱਧ ਗਿਆ ਇਹ ਵੀ ਉਹਨੇ ਸਿੱਧਾ ਹਮਲਾ ਉੱਤੇ ਕੀਤਾ ਇਹ ਗੱਲ ਮੈਂ ਬੜੀ ਪੁਰਾਣੀ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਹੁੰਦਾ ਸੀ ਵੀ ਇਹਨਾਂ ਦੀ ਪਾਰਟੀ ਦਾ ਲੀਡਰ ਉਹਦੇ ਵੇਲੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਅਸ਼ੋਕ ਸਿੰਘਲ ਨੇ ਆਖਿਆ ਸੀ ਕਿ ਅਸੀਂ ਤਾਂ ਵਾਜਪੇਈ ਨੂੰ ਆਪਣਾ ਸਮਝ ਕੇ ਪ੍ਰਧਾਨ ਮੰਤਰੀ ਬਣਾਇਆ ਸੀ ਇਹਦਾ ਰਾਜ ਤਾਂ ਔਰੰਗਜ਼ੇਬ ਦਾ ਰਾਜ ਬਣ ਗਿਆ ਇਹਦਾ ਮਤਲਬ ਕਿ ਅੰਦਰੋਂ ਹੁਣ ਆਰਐਸਐਸ ਵਿੱਚੋਂ ਤੇ ਹੋਰਨਾਂ ਪਾਸਿਆਂ ਤੋਂ ਜਿਨ੍ਹਾਂ ਨੇ ਨਰਿੰਦਰ ਮੋਦੀ ਨੂੰ ਅੱਗੇ ਲਾ ਕੇ ਪ੍ਰਧਾਨ ਮੰਤਰੀ ਬਣਾਇਆ ਸੀ ਉਹਨਾਂ ਵੱਲੋਂ ਹੀ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਬਹੁਤ ਤੇਜ਼ ਹੋ ਗਿਆ ਬਿਲਕੁਲ ਜੀ ਅਗਲੀ ਖਬਰ ਦੀ ਗੱਲ ਕਰਦੇ ਹਾਂ ਗਾਵਾਂ ਦੇ ਨਾਲ ਸੰਬੰਧਿਤ ਹੈ ਪੰਜਾਬ ਪੰਜਾਬ ਚ ਗਾਵਾਂ ਪਾਲਣ ਵਾਲੇ ਕਿਸਾਨਾਂ ਨੇ ਜਗਰਾਉਂ ਚ ਇਕੱਠ ਕੀਤਾ ਤੇ ਇਕੱਠ ਕਰਕੇ ਅਵਾਰਾ ਗਾਵਾਂ ਨੂੰ ਇੱਕ ਅਕਾਲੀ ਵਿਧਾਇਕ ਦੇ ਦਫ਼ਤਰ ਚ ਲਿਜਾ ਵਾੜਿਆ ਇਸ ਦਾ ਕੀ ਅਰਥ ਨਿਕਲੇਗਾ ਪੰਜਾਬ ਦੇ ਗਾਵਾਂ ਵਾਲੇ ਬੜੇ ਚਿਰ ਤੋਂ ਤੰਗ ਨੇ ਗਾਵਾਂ ਗਾਵਾਂ ਦੁੱਧ ਪੀਣ ਵਾਸਤੇ ਵੀ ਚਾਹੀਦੀਆਂ ਨੇ ਗਾਵਾਂ ਬੱਚੇ ਦਿੰਦੀਆਂ ਉਹਨਾਂ ਬੱਚਿਆਂ ਨੂੰ ਬਲਦ ਬਣਾ ਕੇ ਅੱਗੇ ਖੇਤੀ ਚ ਵਰਤਿਆ ਜਾਂਦਾ ਸੀ ਹੁਣ ਪੰਜਾਬ ਵਿੱਚ ਤਾਂ ਬਲਦਾਂ ਨਾਲ ਖੇਤੀ ਹੁੰਦੀ ਨੀ ਕਿਸੇ ਵਿਰਲੇ ਤਾਂ ਤੇ ਕੋਈ ਸੜਕ ਵੀ ਕਰਦਾ ਬਾਕੀ ਲੋਕ ਮਸ਼ੀਨਾਂ ਨਾਲ ਕਰਨ ਲੱਗ ਪਏ ਨੇ ਪਰ ਅਜੇ ਵੀ ਮਹਾਰਾਸ਼ਟਰ ਕਰਨਾਟਕਾ ਆਂਧਰਾ ਪ੍ਰਦੇਸ਼ ਯੂਪੀ ਬਿਹਾਰ ਮੱਧ ਪ੍ਰਦੇਸ਼ ਝਾਰਖੰਡ ਛੱਤੀਸਗੜ੍ਹ ਚ ਉੜੀਸਾ ਵਿੱਚ ਇਹੋ ਜਿਹੇ ਇਲਾਕੇ ਹੈਗੇ ਜਿਨ੍ਹਾਂ ਦੀਆਂ ਜਦੋਂ ਖਬਰਾਂ ਅਸੀਂ ਵੇਖਦੇ ਹਾਂ ਟੀਵੀ ਦੇ ਉੱਤੇ ਤੇ ਵੀਡੀਓ ਕਲਿੱਪਿੰਗ ਵਿੱਚ ਵਿਖਾਇਆ ਜਾਂਦਾ ਕਿ ਉਹਨਾਂ ਵਿਚਾਰੇ ਗਰੀਬਾਂ ਕੋਲ ਬਲਦ ਖਰੀਦਣ ਜੋਗੇ ਵੀ ਪੈਸੇ ਨਹੀਂ ਪੰਜਾਲੀ ਦੇ ਵਿੱਚ ਦੋ ਬੰਦੇ ਸਿਰ ਦੇ ਕੇ ਉਹਨੂੰ ਖਿੱਚਦੇ ਆ ਤੇ ਤੀਸਰਾ ਬੰਦਾ ਪਿੱਛੋਂ ਹਲ ਨੂੰ ਕੰਟਰੋਲ ਕਰਦਾ ਤੇ ਹਲ ਪਾਉਂਦਾ ਕਈ ਵਾਰੀ ਅਸੀਂ ਇਹ ਵੇਖਿਆ ਹੁੰਦਾ ਕਿ ਬੰਦਾ ਪਿੱਛੇ ਹਲ ਜਿਹੜਾ ਉਹਨੂੰ ਕੰਟਰੋਲ ਕਰ ਰਿਹਾ ਤੇ ਅਗਲੇ ਪਾਸੇ ਇੱਕ ਜਾਂ ਦੋ ਔਰਤਾਂ ਵੀ ਪੰਜਾਲੀ ਚ ਹੁੰਦੀਆਂ ਨੇ ਕਦੇ ਕਦੇ ਦੋਵੇਂ ਔਰਤਾਂ ਹੁੰਦੀਆਂ ਕਦੇ ਇੱਕ ਔਰਤ ਇੱਕ ਬੰਦਾ ਹੁੰਦਾ ਰਲ ਕੇ ਵਿਚਾਰੇ ਉਹਦੇ ਨਾਲ ਝਰੀਟਾਂ ਜੀਆਂ ਖਿੱਚ ਕੇ ਖੇਤੀ ਕਰਦੇ ਪਏ ਨੇ ਇਹ ਵੀ ਅਸੀਂ ਉੱਥੇ ਰਿਪੋਰਟਾਂ ਵੇਖਦੇ ਹੁਣ ਜੇ ਪੰਜਾਬ ਵਿੱਚ ਗਾਵਾਂ ਹੋਣ ਗਾਵਾਂ ਤੋਂ ਬੱਚੇ ਹੋਣ ਬੱਚਿਆਂ ਤੋਂ ਬਲਦ ਹੋਣ ਬਲਦ ਜਦੋਂ ਬਣਨੇ ਆ ਤੇ ਦੂਜੇ ਰਾਜਾਂ ਨੂੰ ਸਪਲਾਈ ਹੋਣੇ ਕੁਝ ਪੁਰਾਣੀਆਂ ਗਾਵਾਂ ਹੋ ਸਕਦਾ ਜਾਂ ਮੱਝਾਂ ਹੋ ਸਕਦਾ ਬੁੱਟੜਖਾਨਿਆਂ ਨੂੰ ਵੀ ਪੰਜਾਬ ਤੋਂ ਜਾਂਦਿਆਂ ਹੋਣ ਪਰ ਉਹ ਤੋਂ ਹੋਰ ਥਾਵਾਂ ਤੋਂ ਵੀ ਜਾਂਦੀਆਂ ਨੇ ਇਕੱਲੇ ਪੰਜਾਬ ਤੋਂ ਨਹੀਂ ਜਾ ਰਹੀਆਂ ਇਹਦੇ ਉੱਤੇ ਪਿਛਲੇ ਸਮੇਂ ਚ ਗਊ ਰੱਖਿਅਕ ਜਿਹੜੇ ਆ ਉਹਨਾਂ ਨੇ ਬੜੇ ਹਮਲੇ ਕੀਤੇ ਤੇ ਲੋਕਾਂ ਨੂੰ ਤੰਗ ਕੀਤਾ ਕਈਆਂ ਥਾਵਾਂ ਤੇ ਉਹਨਾਂ ਤੋਂ ਗਾਵਾਂ ਖੋਹ ਕੇ ਛੁਡਾ ਕੇ ਅਵਾਰਾ ਕਰ ਦਿੱਤੀਆਂ ਗਈਆਂ ਜਦੋਂ ਲੋਕ ਚਲੇ ਗਏ ਤੇ ਮਗਰੋਂ ਉਹ ਗਾਵਾਂ ਆਪ ਇਕੱਠੀਆਂ ਕਰਕੇ ਯੂਪੀ ਦੇ ਬੁੱਛੜਖਾਨਿਆਂ ਚ ਵੇਚੀਆਂ ਗਈਆਂ ਇਹ ਵੀ ਦੋਸ਼ ਲੱਗਦਾ ਹੁਣ ਇਹ ਜਿਹੜੀਆਂ ਸਨ ਇਹਨਾਂ ਤੋਂ ਜਿਹੜੇ ਪੰਜਾਬ ਦੇ ਡੇਅਰੀ ਫਾਰਮਰਸ ਆ ਉਹਨਾਂ ਦੀ ਐਸੋਸੀਏਸ਼ਨ ਨੇ ਆਖਿਆ ਸੀ ਕਿ ਪੰਜਾਬ ਸਰਕਾਰ ਜਾਪਦਾ ਇਹਨਾਂ ਨੂੰ ਪਾਵੇ ਤੇ ਜੇ ਨਹੀਂ ਪਾਉਣੀ ਤੇ ਫਿਰ ਅਸੀਂ ਪਾਵਾਂਗੇ ਸਾਨੂੰ ਪਾਉਣੀ ਪਾਉਂਦੀ ਹੈ ਅਸੀਂ ਇਹ ਕਰਕੇ ਵਿਖਾਵਾਂਗੇ ਉਹਦੇ ਤੇ ਫਿਰ ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸੀ ਇਹਨਾਂ ਨੇ ਨਹੀਂ ਕੀਤਾ ਹੁਣ ਪਸ਼ੂਆਂ ਦੀ ਖਾਸ ਤੌਰ ਤੇ ਗਾਵਾਂ ਦੀ ਸਭ ਤੋਂ ਵੱਡੀ ਮੰਡੀ ਲੱਗਦੀ ਹੈ ਜਗਰਾਉਂ ਵਿੱਚ ਇਸ ਹਫ਼ਤੇ ਪੰਜਾਬ ਦੇ ਡੇਅਰੀ ਫਾਰਮਰਸ ਨੇ ਜਾ ਕੇ ਬਹੁਤ ਵੱਡਾ ਇਕੱਠ ਕੀਤਾ ਤੇ ਉਸ ਇਕੱਠ ਚ ਆਖਿਆ ਕਿ ਅਸੀਂ ਇਹ ਕੰਮ ਨਹੀਂ ਹੁੰਦਾ ਜਿਹੜਾ ਗਊ ਭਗਤ ਦੇ ਨਾਂ ਤੇ ਹੁੰਦਾ ਉੱਥੇ ਇਹ ਵੀ ਗੱਲ ਆਈ ਕਿ ਇੱਕ ਆਪਣੇ ਆਪ ਨੂੰ ਗਊ ਰੱਖੇ ਕਹਿੰਦਾ ਆਪ ਬਾਕੀ ਲੋਕਾਂ ਦੀਆਂ ਗਾਵਾਂ ਟਰੱਕਾਂ ਤੇ ਜਾਂਦੀਆਂ ਹੋਣ ਤੇ ਰੋਕ ਦਿੰਦਾ ਪਰ ਆਪ ਉਹਦਾ ਕੰਮ ਇਹ ਹੈ ਕਿ ਉਹ ਜਗਰਾਉਂ ਦੀ ਮੰਡੀ ਚੋਂ ਗਾਵਾਂ ਖਰੀਦਦਾ ਤੇ ਖਰੀਦ ਕੇ ਦੂਜੇ ਰਾਜਾਂ ਨੂੰ ਲੈ ਕੇ ਜਾਂਦਾ ਕਹਿੰਦਾ ਉੱਥੇ ਦੁੱਧ ਵਾਸਤੇ ਸਪਲਾਈ ਕਰਨੀ ਹੈ ਪਰ ਅਸਲ ਵਿੱਚ ਇੱਥੋਂ ਲਿਜਾ ਕੇ ਬੁੱਛੜਖਾਨੇ ਨੇ ਵੇਚਦਾ ਚਲਦੇ ਜਲਸੇ ਤੋਂ ਬਾਅਦ ਲੋਕਾਂ ਨੇ ਸੜਕਾਂ ਕੇ ਰੋਕੀ ਤੇ ਫਿਰ ਜਿੰਨੀਆਂ ਵਾਰਾਂ ਗਾਵਾਂ ਫੜਦੀਆਂ ਸੀ ਉਹ ਸਾਰੀਆਂ ਫੜ ਕੇ ਤੇ ਜਗੜਾਉਣ ਦੇ ਅਕਾਲੀ ਐਮਐਲਏ ਦੇ ਦਫ਼ਤਰ ਚ ਜਾ ਕੇ ਵੜ ਦਿੱਤੀਆਂ ਤੇ ਐਲਾਨ ਇਹ ਕੀਤਾ ਕਿ ਅੱਜ ਤੱਕ ਅਕਾਲੀ ਐਮਐਲਏ ਦੇ ਦਫ਼ਤਰ ਚ ਵੜੀਆਂ ਅਗਲੀ ਵਾਰੀ ਇਹ ਸਾਰੀਆਂ ਗਾਵਾਂ ਇਕੱਠੀਆਂ ਕਰਕੇ ਅਸੀਂ ਬਾਦਲ ਦੇ ਘਰ ਵੜਾਂਗੇ ਤੇ ਸਾਰੇ ਪੰਜਾਬ ਦੀਆਂ ਗਾਵਾਂ ਤੂੰ ਸਾਹਮ ਹਰ ਟੈਕਸ ਸਾਡੇ ਤੇ ਲਾਉਣ ਡਿਆ ਇਹਨਾਂ ਦੀਆਂ ਵੋਟਾਂ ਤੇ ਲੈਣ ਦੀ ਖਾਤਰ ਇਹਨਾਂ ਨੂੰ ਖੁਸ਼ ਕਰਦਾ ਪਿਆ ਜਿਹੜੇ ਪਾਸੇ ਨੂੰ ਉਹ ਗੱਲ ਲੈ ਗਏ ਨੇ ਉਹਦੇ ਚ ਜਾਂ ਤਾਂ ਪੰਜਾਬ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਪਵੇਗੀ ਇਹਨਾਂ ਦਾ ਮਨ ਠੰਡਾ ਕਰਨਾ ਪਵੇਗਾ ਨਹੀਂ ਤੇ ਹਾਲਾਤ ਵਿਗੜ ਸਕਦੇ ਤੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਪੁਲ ਨੇ ਪਿਛਲੇ ਮੰਗਲਵਾਰ ਖੁਦਕੁਸ਼ੀ ਕਰ ਲਈ ਹੈ ਪੰਜਾਬ ਜਿਸ ਤੋਂ ਬਾਅਦ ਰਾਜਸੀ ਬਿਆਨਬਾਜ਼ੀ ਕਾਫੀ ਹੋ ਰਹੀ ਹੈ ਇਸ ਖੁਦਕੁਸ਼ੀ ਤੇ ਬਿਆਨਬਾਜ਼ੀ ਦਾ ਕਾਰਨ ਕੀ ਜਾਪਦਾ ਹੈ ਗੱਲ ਇਹ ਹਰਜੀਤ ਜੀ ਉਹ ਬੰਦਾ ਕਾਂਗਰਸ ਦਾ ਐਮਐਲਏ ਹੁੰਦਾ ਸੀ ਮੁੜ ਮੁੜ ਕੇ ਐਮਐਲਏ ਬਣਦਾ ਮੰਤਰੀ ਵੀ ਬਣਿਆ ਚੰਗਾ ਸੀ ਪਾਰਟੀ ਦਾ ਪੱਕਾ ਸੀ ਉਹਨੂੰ ਬੀਜੇਪੀ ਵਾਲਿਆਂ ਨੇ ਚੁੱਕਿਆ ਨੇ ਤੂੰ ਇਹਨਾਂ ਤੋਂ ਕੀ ਲੈਣਾ ਤੂੰ ਛੱਡ ਸਾਡੇ ਵਿੱਚ ਆ ਜਾ ਅਸੀਂ ਤੈਨੂੰ ਮੁੱਖ ਮੰਤਰੀ ਬਣਾ ਦਿੰਦੇ ਹਾਂ ਉਹ ਝਾਂਸੇ ਚ ਆ ਗਿਆ ਇਹਨਾਂ ਨੇ ਗਵਰਨਰ ਦੀ ਪੋਜੀਸ਼ਨ ਵਰਤ ਕੇ ਤੇ ਉਹਦੇ ਨਾਲ ਉੱਥੋਂ ਦੀ ਕਾਂਗਰਸੀ ਸਰਕਾਰ ਤੋੜੀ ਉਸ ਬੰਦੇ ਨੂੰ ਇਹਨਾਂ ਨੇ ਮੁੱਖ ਮੰਤਰੀ ਬਣਾ ਦਿੱਤਾ ਕੇਸ ਚਲਾ ਗਿਆ ਉੱਥੇ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਏ ਕੇਸ ਤੋਂ ਇਹਨਾਂ ਨੇ ਬਥੇਰਾ ਯਤਨ ਕੀਤਾ ਕਿ ਬਚੇ ਰਹਿਣ ਇਹ ਬਚ ਨਹੀਂ ਸਕੇ ਅਲਟੀਮੇਟਲੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਤੁਸੀਂ ਗਲਤ ਕੀਤਾ ਪਿਛਲੀ ਕਾਂਗਰਸ ਸਰਕਾਰ ਤੋੜ ਕੇ ਉਸ ਸਰਕਾਰ ਨੂੰ ਬਹਾਲ ਕਰੋ ਪਰ ਜਿੱਦਾਂ ਤੋੜੀ ਸੀ ਉਸੇ ਤਰ੍ਹਾਂ ਉਸੇ ਮੁੱਖ ਮੰਤਰੀ ਨੂੰ ਲਿਆ ਕੇ ਬਣਾਓ ਉਹਨੂੰ ਨਾਲ ਭਰੋਸੇ ਦਾ ਵੋਟ ਲੈਣ ਦਾ ਮੌਕਾ ਦਿਓ ਜਦੋਂ ਇਹ ਗੱਲ ਸਾਹਮਣੇ ਆਈ ਇਹ ਕਲਿਖੋ ਪੁਲ ਜਿਹੜਾ ਬੀਜੇਪੀ ਦੀ ਮਦਦ ਨਾਲ ਬਣਿਆ ਸੀ ਉੱਥੇ ਮੁੱਖ ਮੰਤਰੀ ਇਹਨੂੰ ਫਿਰ ਕੁਰਸੀ ਛੱਡਣੀ ਪਈ ਕੁਰਸੀ ਛੱਡੇ ਜਾਣ ਤੋਂ ਬਾਅਦ ਇਹ ਬੀਜੇਪੀ ਨੂੰ ਵੀ ਛੱਡ ਕੇ ਵਾਪਸ ਆ ਗਿਆ ਕਾਂਗਰਸ ਔਰ ਸਾਰਿਆਂ ਨੂੰ ਕਹਿੰਦਾ ਰਿਹਾ ਕਾਂਗਰਸ ਤਾਂ ਸਾਡੀ ਹੈ ਸਾਡੀ ਮਾਂ ਪਾਰਟੀ ਹੈ ਪਰ ਉਦਾਂ ਇਹ ਆਪਣੇ ਘਰੋਂ ਨਿਕਲਣੋਂ ਹਟ ਗਿਆ ਬਾਹਰ ਅੰਦਰ ਜਾਣਾ ਇਹਨੇ ਬੰਦ ਕਰਤਾ ਘਰੇ ਰਹਿੰਦਾ ਸੀ ਕਦੇ ਕਦੇ ਕੋਈ ਆ ਗਿਆ ਤੇ ਮਿਲ ਲਿਆ ਨਹੀਂ ਤੇ ਬਹੁਤਿਆਂ ਨੂੰ ਕਹਿੰਦਾ ਸੀ ਤੁਸੀਂ ਜਾਓ ਮੈਂ ਨਹੀਂ ਕਿਸੇ ਅਖੀਰ ਨੇ ਖੁਦਕੁਸ਼ੀ ਕਰ ਲਈ ਹੁਣ ਖੁਦਕੁਸ਼ੀ ਦਾ ਕਾਰਨ ਤਾਂ ਇਹ ਆ ਕਿ ਬੰਦਾ ਆਪਣੀ ਬੇਇੱਜ਼ਤੀ ਹੋਈ ਬਰਦਾਸ਼ਤ ਨਹੀਂ ਕਰਦਾ ਕਿੱਥੇ ਮੈਂ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਕਾਂਗਰਸ ਪਾਰਟੀ ਚ ਫਿਰ ਮੈਂ ਬੀਜੇਪੀ ਦੀ ਚੁੱਕਣਾ ਜਾ ਕੇ ਪਾਰਟੀ ਛੱਡੀ ਤੇ ਪਾਰਟੀ ਛੱਡ ਕੇ ਮੈਂ ਮੁੱਖ ਮੰਤਰੀ ਬਣਿਆ ਬੜਾ ਟੌਰ ਹੈ ਹੁਣ ਕਾਂਗਰਸ ਵੀ ਕਹਿੰਦੇ ਆ ਇਹ ਹਾਲਾਤ ਬੀਜੇਪੀ ਨੇ ਪੈਦਾ ਕੀਤੇ ਬੀਜੇਪੀ ਕਹਿੰਦੀ ਆ ਜੀ ਤੁਹਾਡੀ ਪਾਰਟੀ ਦੇ ਅੰਦਰਲੇ ਮਤ ਭੇਦ ਲਈ ਮੰਦਾ ਤੁਹਾਡਾ ਤੁਹਾਨੂੰ ਛੱਡ ਗਿਆ ਸਿੱਖਾਂ ਦੇ ਹਾਲਾਤ ਪੈਦਾ ਕੀਤੇ ਉਹਦੇ ਕਮਰੇ ਚੋਂ ਇੱਕ ਕਿਤਾਬ ਨਿਕਲੀ ਉਹ ਕਿਤਾਬ ਹੱਥ ਦੀ ਲਿਖੀ ਹੋਈ ਹੈ ਸਮਝਿਆ ਜਾਂਦਾ ਕਿ ਉਸ ਕਿਤਾਬ ਦੇ ਵਿੱਚ ਕਲਿਖੋ ਪੁਲ ਨੇ ਆਪਣੀ ਸਾਰੀ ਕਹਾਣੀ ਬਿਆਨ ਕੀਤੀ ਹੈ ਕਿ ਮੇਰੇ ਨਾਲ ਕੀ ਕੁਛ ਹੋਇਆ ਤੇ ਕਿਹੜੀ ਪਾਰਟੀ ਨੇ ਕੀ ਕੀਤਾ ਤੇ ਉਹਦੇ ਵਿੱਚ ਜੇ ਕੱਲ ਨੂੰ ਜਾਂਚ ਪੜਤਾਲ ਚ ਉਸ ਕਿਤਾਬ ਨੂੰ ਵਰਤਿਆ ਜਾਂਦਾ ਤੇ ਉਹਦੇ ਬੇਸ ਦੇ ਉੱਤੇ ਜੇ ਕਾਰਵਾਈ ਹੁੰਦੀ ਹੈ ਤੇ ਉਹ ਵੱਧ ਤੋਂ ਵੱਧ ਇਹ ਹੋਵੇਗੀ ਕਿ ਖੁਦਕੁਸ਼ੀ ਲਈ ਮਜਬੂਰ ਕੀਤਾ ਕੋਈ ਹੁਣ ਕਤਲ ਦਾ ਕੇਸ ਤਾਂ ਬਣ ਨਹੀਂ ਸਕਦਾ ਉਹਦੇ ਤਿੰਨ ਵਿਆਹ ਹੋਏ ਸੀ ਤਿੰਨੇ ਬੀਵੀਆਂ ਵੀ ਕਰਦੇ ਵਿੱਚ ਸੀ ਉਹ ਥੱਲੇ ਸੀ ਤੇ ਉੱਪਰਲੇ ਆਪਣੇ ਕਮਰੇ ਜਾ ਕੇ ਉਹਨੇ ਪੱਕੇ ਨਾ ਪਾ ਲਿਆ ਤੇ ਬੀਵੀਆਂ ਵੀ ਕਰ ਸਕਦੀਆਂ ਨੇ ਸੋ ਏਦਾਂ ਦੀ ਉਲਝਵੀ ਸਥਿਤੀ ਹੈ ਜਿਹਦੇ ਚ ਰਾਜਨੀਤਿਕ ਬਿਆਨਬਾਜ਼ੀ ਆ ਨਿਕਲਣਾ ਕੱਖ ਨਹੀਂ ਠੀਕ ਠੀਕ ਅਗਲੀ ਖਬਰ ਸੈਲਫੀ ਲੈਣ ਦੇ ਨਾਲ ਸੰਬੰਧਿਤ ਸਭ ਸਮਾਰਟ ਸਮਾਰਟ ਲੋਕ ਨੇ ਖਾਸ ਕਰਕੇ ਜਿਹੜੇ ਸੈੱਲ ਨੇ ਇਹਨਾਂ ਦੇ ਜਦੋਂ ਦੇ ਫਰੰਟ ਕੈਮਰੇ ਹੈਗੇ ਨੇ ਕਾਫੀ ਸੈਲਫੀਆਂ ਲਈਆਂ ਜਾਂਦੀਆਂ ਨੇ ਹਰੇਕ ਜਗ੍ਹਾ ਤੇ ਪਰ ਭਾਰਤ ਸਰਕਾਰ ਨੇ ਟੂਰਿਸਟ ਖੇਤਰ ਦੇ ਵਿੱਚ ਕੁਝ ਪਾਬੰਦੀਆਂ ਦੀ ਸੂਚੀ ਬਣਾਉਣ ਦਾ ਫੈਸਲਾ ਕੀਤਾ ਹੈ ਇਸ ਦਾ ਕੀ ਕਾਰਨ ਹੈ ਦੇਖੋ ਸੈਲਫੀ ਬਾਹਰ ਦਾ ਤੇ ਮੈਨੂੰ ਪਤਾ ਨਹੀਂ ਸਾਡੇ ਭਾਰਤ ਵਿੱਚ ਸਭ ਤੋਂ ਵੱਧ ਮਸ਼ਹੂਰ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਸਲਮਾਨ ਖਾਨ ਨੇ ਨਰਿੰਦਰ ਮੋਦੀ ਨੇ ਚਸਕਾ ਸੀ ਜਿੱਥੇ ਜਾਣਾ ਹਰ ਇੱਕ ਨੂੰ ਕਹਿਣਾ ਆਓ ਇੱਕ ਸੈਲਫੀ ਲਈ ਬੱਚਿਆਂ ਨਾਲ ਵੀ ਸੈਲਫੀ ਬੁੱਢਿਆਂ ਨਾਲ ਵੀ ਸੈਲਫੀ ਕਾਲਜ ਵਾਲਿਆਂ ਨਾਲ ਵੀ ਸੈਲਫੀ ਜੈਕਟਾਂ ਨਾਲ ਵੀ ਇਹ ਸੈਲਫੀ ਸਕਰੀਨ ਇਹ ਸੀ ਦੂਜਾ ਸਲਮਾਨ ਖਾਨ ਹੈ ਜਿਹਨੇ ਫਿਲਮ ਵਿੱਚ ਇੱਕ ਗਾਣਾ ਗਾਤਾ ਆ ਜਾ ਬੇਟਾ ਸੈਲਫੀ ਲੈ ਲੈ ਰੇ ਉਹ ਸੈਲਫੀ ਦਾ ਇਹੋ ਜਿਹਾ ਟ੍ਰੈਂਡ ਚੱਲਿਆ ਕਿ ਹੁਣ ਹਰ ਕੋਈ ਸੈਲਫੀ ਕਰੀ ਜਾਂਦਾ ਬੁੜੇ ਵੀ ਸੈਲਫੀਆਂ ਲਈ ਜਾਂਦੇ ਨੇ, ਇਹਦਾ ਨੁਕਸਾਨ ਹੋਇਆ, ਨੁਕਸਾਨ ਹੋਇਆ। ਉਹ ਇੱਕ ਕਈਆਂ ਲੋਕਾਂ ਨੇ ਬਿਲਕੁਲ ਰੇਲ ਦੇ ਕੰਢੇ ਇਹ ਸੋਚ ਕੇ ਕਿ ਪਿੱਛੇ ਗੱਡੀ ਆਉਂਦੀ ਹੈ ਤੇ ਮੈਂ ਸੈਲਫੀ ਲਵਾਂ, ਸੈਲਫੀ ਲਵਾਂ। ਸੈਲਫੀ ਲੈਣ ਦਾ ਯਤਨ ਕੀਤਾ ਤੇ ਟਾਈਮ ਤੇ ਡਿਸਟੈਂਸ ਕੈਲਕੂਲੇਟ ਨਹੀਂ ਕਰ ਸਕੇ, ਕਿਉਂਕਿ ਉਹ ਕੈਲਕੂਲੇਟ ਨਹੀਂ ਕਰ ਸਕੇ ਗੱਡੀ ਉੱਤੇ ਆ ਚੜੀ ਮਾਰੇਗਾ। ਕੁਝ ਲੋਕਾਂ ਨੇ ਜਾ ਕੇ ਦਰਿਆਵਾਂ ਦੇ ਵਿੱਚ ਸੈਲਫੀ ਲੈਣ ਦਾ ਯਤਨ ਕੀਤਾ ਤੇ ਇੱਕਦਮ ਪਾਣੀ ਆਇਆ ਤੇ ਰੁੜ ਗਿਆ। ਸਮੁੰਦਰ ਦੇ ਕੰਢੇ ਦੇ ਉੱਤੇ ਸੈਰ ਕਰਨ ਗਏ ਕੁਝ ਲੋਕ, ਸਮੁੰਦਰ ਦੇ ਵਿਚਾਲੇ ਜਿਹੜੇ ਪੱਥਰ ਪਏ ਸੀ ਉਹਨਾਂ ਦੇ ਉੱਤੇ ਜਾ ਚੜੇ ਸੈਲਫੀ ਲੈਣ ਵਾਸਤੇ, ਤੇ ਜਦੋਂ ਪਾਣੀ ਦੀ ਵੇਵ ਆਉਂਦੀ ਆ ਤੇ ਬਹੁਤ ਹੀ ਉੱਠਦੀ ਹੈ, ਉਹਨਾਂ ਸੋਚਿਆ ਉਧਰੋਂ ਵੇਵ ਉੱਠੀ ਹੋਊ ਤੇ ਉਧਰੋਂ ਅਸੀਂ ਪੱਥਰ ਤੇ ਖਲੋ ਕੇ ਸੈਲਫੀ ਲਵਾਂਗੇ, ਬਹੁਤ ਵਧੀਆ ਆਊ, ਵਧੀਆ ਆਊ। ਉਹ ਸੈਲਫੀ ਲੈਂਦੇ ਰਹੇ ਤੇ ਵੇਵ ਆਈ ਤੇ ਉਹਨਾਂ ਰੋੜ ਕੇ ਲੈ ਗਈ। ਦੋ ਤਿੰਨ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਜਿੱਥੇ ਬਹੁਤ ਹਾਈਟ ਦੇ ਉੱਤੇ ਜਾ ਕੇ ਪਹਾੜ ਦੇ ਉੱਤੇ ਕਿਸੇ ਇਹੋ ਜਿਹੀ ਥਾਂ ਖਲੋ ਕੇ ਸੈਲਫੀ ਲੈਣ ਲੱਗੇ, ਜਿੱਥੇ ਪਿੱਛੇ ਕੱਖ ਨਹੀਂ ਸੀ, ਲੋਕਾਂ ਨੂੰ ਵਿਖਾਉਣਾ ਚਾਹੁੰਦੇ ਸੀ ਕਿ ਮੈਂ ਉਸ ਥਾਂ ਤੇ ਸੈਲਫੀ ਲਈ ਹੈ, ਜਿੱਥੇ ਪਿੱਛੇ ਖੱਡਾ ਨੇ, ਪਿੱਛੇ ਕੱਖ ਵੀ ਨਹੀਂ, ਝੂਲਦੇ ਝੂਲਦੇ ਝੂਲਦੇ ਸੈਲਫੀ ਲੈਂਦੇ ਆਪਣੇ ਜਾਨ ਗਵਾ ਬੈਠੇ, ਜਾਨ ਗਵਾ ਬੈਠੇ। ਇੱਦਾਂ ਦੀਆਂ ਘਟਨਾਵਾਂ ਬਹੁਤ ਹੋਈਆਂ ਨੇ, ਬਹੁਤ ਹੋਈਆਂ ਨੇ। ਹੁਣ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਜਿੰਨੇ ਟੂਰਿਸਟ ਪਲੇਸਿਸ ਆ ਉਹਨਾਂ ਦੇ ਉੱਤੇ ਡੇਂਜਰਸ ਥਾਂ ਜਿਹੜੇ ਆ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਊ, ਕਿ ਇੱਥੇ ਖਲੋ ਕੇ ਤੁਸੀਂ ਸੈਲਫੀ ਨਹੀਂ ਲੈ ਸਕਦੇ, ਤੇ ਕੁਝ ਥਾਵਾਂ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਊ ਇੱਥੇ ਖਲੋ ਕੇ ਤੁਸੀਂ ਸੈਲਫੀ ਲੈ ਸਕਦੇ ਆ, ਤੇ ਹੱਦਾਂ ਵਿੱਚ ਲੈ ਸਕਦੇ ਆ। ਉਹ ਦੋਵੇਂ ਕਿਸਮ ਦੀਆਂ ਨਿਸ਼ਾਨਦੇਹੀਆਂ ਪਰ ਸੈਲਫੀ ਦਾ ਨੁਕਸਾਨ ਸਿਰਫ ਉੱਥੇ ਹੀ ਥੋੜਾ ਹੁੰਦਾ, ਸੈਲਫੀ ਦਾ ਨੁਕਸਾਨ ਤੇ ਸਾਡੇ ਘਰਾਂ ਤੱਕ ਪਹੁੰਚਣ ਲੱਗ ਪਿਆ। ਆ ਤਿੰਨ ਦਿਨ ਪਹਿਲਾਂ ਦੀ ਗੱਲ ਹੈ, ਮੋਹਾਲੀ ਦੇ ਵਿੱਚ ਇੱਕ ਵਿਆਹ ਸੀ, ਵਿਆਹ ਦੇ ਵਿੱਚ ਵਿਆਹ ਵਾਲੀ ਕੁੜੀ ਦੀ ਛੋਟੀ ਭੈਣ ਆਪਣੀਆਂ ਸਹੇਲੀਆਂ ਦੇ ਨਾਲ ਮੁੜ ਮੁੜ ਕੇ ਸੈਲਫੀਆਂ ਲੈਣ ਲੱਗੀ ਰਹੀ, ਇੱਕ ਥਾਂ ਤੇ ਉਹ ਸੈਲਫੀ ਲੈਂਦੀ ਪਈ ਹੈ। ਜਦੋਂ ਸੈਲਫੀ ਲੈ ਕੇ ਹਟੀ ਤੇ ਉਹਦਾ ਪਰਸ ਗੁੰਮ ਹੈ, ਪਰਸ ਦੇ ਵਿੱਚ 7.5 ਲੱਖ ਰੁਪਏ ਦੇ ਗਹਿਣੇ ਸੀ। ਫਿਰ ਵੀਡੀਓ ਵੇਖੀ ਗਈ, ਉੱਥੇ ਜਿਹੜੇ ਸੀਸੀਟੀਵੀ ਲੱਗੇ ਸਨ ਉਹਨਾਂ ਤੋਂ ਵੇਖਿਆ ਗਿਆ ਤੇ ਪਤਾ ਲੱਗਾ ਕਿ ਇੱਕ ਅਣਪਛਾਤਾ ਬੱਚਾ ਜਿਹੜੇ ਗੈਸਟ ਸੀ ਉਹਨਾਂ ਦੇ ਵਿੱਚ ਫਿਰਦਾ ਸੀ। ਜਦੋਂ ਸੈਲਫੀ ਲੈਂਦੀ ਪਈ ਸੀ ਉਹਦਾ ਧਿਆਨ ਸੈਲਫੀ ਦੇ ਵੱਲ ਸੀ ਤੇ ਬੱਚਾ ਉਹਦੇ ਹੱਥ ਦੇ ਵਿੱਚੋਂ ਹੀ ਪਰਸ ਜਿਹੜਾ ਫੜ ਕੇ ਲੈ ਗਿਆ ਤੇ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੇਰਾ ਪਰਸ ਕੋਈ ਲਈ ਜਾਂਦਾ। ਉਹ ਸੈਲਫੀ ਦੇ ਉੱਤੇ ਹੀ ਸਿਰਫ ਲੈਂਸ ਜਿਹੜਾ ਸੀ ਫੋਕਸ ਕਰਨ ਦੇ ਉੱਤੇ ਲੱਗੀ ਰਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋਣ ਨੇ ਥਾਂ ਥਾਂ ਤੇ ਉੱਥੇ ਹੋਈ ਜਾ ਰਹੀਆਂ ਨੇ। ਉਹਦਾ ਕੀ ਕੀਤਾ ਜਾਵੇਗਾ? ਇੱਕ ਦੋ ਵਾਰ ਤਾਂ ਇਹ ਵੀ ਵੇਖਿਆ ਕਿ ਚੱਲਦੀ ਗੱਡੀ ਚ ਸਾਡੇ ਕੁਝ ਡਰਾਈਵਰ ਜਿਹੜੇ ਆ ਉਹ ਸੈਲਫੀ ਲੈਂਦੇ ਨੇ। ਇੱਕ ਪਾਇਲਟ ਬਾਰੇ ਵੀ ਪਤਾ ਲੱਗਾ ਕਿ ਉਹਨੇ ਜਹਾਜ਼ ਦੇ ਵਿੱਚ ਸੈਲਫੀ ਲਈ ਹੈ। ਸੈਲਫੀ ਇੰਨੀ ਬਸ ਜੀ ਤੱਕ ਵੀ ਚਲੀ ਗਈ ਹੈ ਕਿ ਇੱਕ ਸੱਜਣ ਨੇ ਆਪਣੀ ਉੱਥੇ ਮਤਲਬ ਫਲਾਈਟ ਦੇ ਦੌਰਾਨ ਕਿਸੇ ਏਅਰ ਹੋਸਟਸ ਦੇ ਨਾਲ ਸੈਲਫੀ ਲਈ ਲਈ ਇਹੋ ਜਿਹੇ ਢੰਗ ਤੋਂ ਜਦੋਂ ਉਹ ਏਅਰ ਹੋਸਟਸ ਖਾਣਾ ਸਪਲਾਈ ਕਰਦੀ ਪਈ ਸੀ ਉਸ ਏਅਰ ਹੋਸਟਸ ਨੇ ਉਹਨੂੰ ਬੜਾ ਬਦਤਮੀਜ਼ੀ ਸਮਝਿਆ, ਉਹ ਤੋਂ ਮੋਬਾਈਲ ਕੈਮਰਾ ਮੰਗਿਆ ਕਿ ਮੈਂ ਵੇਖਣਾ ਚਾਹੁੰਦੀ ਵੀ ਕਿੱਦਾਂ ਦੀ ਸੈਲਫੀ ਲਈ ਹੈ। ਉਹਨੇ ਦੇਣ ਤੋਂ ਨਾ ਕੀਤੀ, ਜਦੋਂ ਸਖਤੀ ਨਾਲ ਆਖਿਆ ਗਿਆ ਕੈਮਰਾ ਦਿੱਤਾ ਤੇ ਉਹ ਜਿਹੜੀ ਸੈਲਫੀ ਸੀ ਉਹ ਬਹੁਤ ਆਬਜੈਕਟੇਬਲ ਸੀ ਕਿਉਂਕਿ ਉਹਨੇ ਸਮਾਨ ਸਪਲਾਈ ਕਰਨਾ, ਉੱਪਰ ਹੇਠਾਂ ਹੋ ਕੇ ਲੋਕਾਂ ਦੇ ਅੱਗੇ ਟਰੇਸ ਵੀ ਰੱਖਣੀਆਂ ਨੇ। ਇਹਨੂੰ ਉਸ ਮੌਕੇ ਤੇ ਉਹਨੇ ਸੈਲਫੀ ਲਈ ਸੀ, ਉਹਦੇ ਉੱਤੇ ਫਿਰ ਉਸ ਬੰਦੇ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਈ, ਅਰੈਸਟ ਵੀ ਕੀਤਾ ਗਿਆ। ਹੁਣ ਭਾਰਤ ਸਰਕਾਰ ਜੇ ਇਸ ਤਰ੍ਹਾਂ ਦੀਆਂ ਕੁਝ ਪਾਬੰਦੀਆਂ ਲਾਉਣ ਲੱਗੀ ਹੈ ਤੇ ਮੈਨੂੰ ਲੱਗਦਾ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਜਦੋਂ ਇਹ ਗੱਲ ਸੈਲਫੀ ਵਾਲੀ ਇਸ ਹੱਦ ਤੱਕ ਚਲੀ ਗਈ ਹੈ ਕਿ ਲੋਕੀ ਬਦਤਮੀਜ਼ੀ ਤੇ ਉੱਤਰ ਆਏ ਆ, ਜਾਨਾਂ ਗਵਾਉਣ ਤੇ ਉੱਤਰ ਆਏ ਆ। ਇੱਕ ਬੀਬੀ ਸੈਲਫੀ ਲੈਣ ਲੱਗਿਆ ਪੁਲ ਦੇ ਉੱਤੇ ਗੱਡੀ ਖੜੀ ਕਰਕੇ, ਗੱਡੀ ਚ ਦੋ ਬੱਚੇ ਸੀ, ਆਪ ਸੈਲਫੀ ਲੈਣ ਚਲੀ ਗਈ, ਉਹਨੇ ਚਿਰ ਨੂੰ ਗੱਡੀ ਚ ਹੈਂਡ ਬ੍ਰੇਕ ਲੱਗੀ ਨੀ, ਸਿਰੇ ਤੇ ਪਹਾੜੀ ਤੋਂ ਥੱਲੇ ਜਾ ਡਿੱਗੀ। ਇਹ ਲੋਕੀ ਇਸ ਹੱਦ ਤੱਕ ਆ ਗਿਆ ਤੇ ਸਰਦੀਆਂ ਦੇ ਉੱਤੇ ਕੁਝ ਨਾ ਕੁਝ ਪਾਬੰਦੀ, ਜੇ ਸੈਲਫ ਨਹੀਂ ਲਾਉਂਦੇ ਸਰਕਾਰ ਨੂੰ ਲਾਉਣੀ ਪਵੇਗੀ। ਬਿਲਕੁਲ, ਸਵੈ ਸੁਰੱਖਿਆ ਨੂੰ ਮੇਰੇ ਖਿਆਲ ਹੈ ਸਾਨੂੰ ਖੁਦ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ, ਸਾਡਾ ਆਪਣਾ ਵੀ ਫਰਜ਼ ਬਣਦਾ ਕਿਉਂਕਿ ਸਾਡੇ ਪਰਿਵਾਰ ਨੂੰ ਵੀ ਲੋੜ ਹੁੰਦੀ ਹੈ। ਅੱਗੇ ਚੱਲਦੇ ਆ, ਅੱਗੇ ਚੱਲਦੇ ਆ ਪੰਜਾਬ, ਕਾਫੀ ਚਰਚਾ ਹੋਈ ਸੀ ਜਗਦੀਸ਼ ਭੁੱਲਾ ਜਦੋਂ ਨਸ਼ਾ ਕੇਸ ਵਿੱਚ ਫਸਿਆ ਸੀ, ਪਰ ਇਸ ਕੇਸ ਇਸ ਨੂੰ ਬਰੀ ਕਰ ਦਿੱਤਾ ਗਿਆ। ਇਹ ਕੇਸ ਵਿੱਚ ਕਮਜ਼ੋਰੀ ਸੀ ਜਾਂ ਫਿਰ ਲਿਹਾਜ਼ ਵਰਤਿਆ ਗਿਆ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ? ਜਦੋਂ ਖਬਰ ਆਉਂਦੀ ਆ ਭਾਵੇਂ ਅਖਬਾਰ ਵਿੱਚ ਹੋਵੇ ਭਾਵੇਂ ਟੀਵੀ ਰੇਡੀਓ ਵਾਲੇ ਪੜ੍ਹਨ, ਉਹ ਸਾਰੇ ਕਹਿੰਦੇ ਜਗਦੀਸ਼ ਭੁੱਲਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ, ਅਦਾਲਤ ਬਰੀ ਨਹੀਂ ਕਰਦੀ। ਬਰੀ ਅਦਾਲਤ ਸਬੂਤਾਂ ਦੇ ਆਧਾਰ ਤੇ ਫੈਸਲਾ ਦਿੰਦੀ ਹੈ। ਜੇ ਸਬੂਤ ਹੀ ਪੇਸ਼ ਨਾ ਕੀਤੇ ਜਾਣਗੇ ਤੇ ਅਦਾਲਤ ਨੂੰ ਕਿੱਦਾਂ ਰੋਕ ਸਕਦੀ ਹੈ? ਅਦਾਲਤ ਨੂੰ ਫਿਰ ਬਰੀ ਕਰਨਾ ਹੀ ਪੈਣਾ, ਉੱਥੇ ਜਾ ਕੇ ਸਬੂਤ ਪੇਸ਼ ਨਹੀਂ ਕੀਤੇ ਗਏ ਜਿਹੜੇ ਸਬੂਤ ਬਣਦੇ ਸਨ। ਉਹ ਸਬੂਤ ਪਹਿਲਾਂ ਵੀ ਘੱਟ ਸਨ, ਬਾਅਦ ਵਿੱਚ ਵੀ ਢੰਗ ਨਾਲ ਪੇਸ਼ ਨਾ ਕੀਤੇ ਗਏ। ਜਗਦੀਸ਼ ਭੁੱਲਾ ਉਹੀ ਹੈ ਜਿਹੜਾ ਪਹਿਲਾਂ ਏਸ਼ੀਅਨ ਚੈਂਪੀਅਨ ਹੁੰਦਾ ਸੀ ਤੇ ਭਾਰਤ ਦਾ ਮਾਣ, ਜਿਹੜਾ ਪੁਲਿਸ ਦਾ ਡੀਐਸਪੀ ਹੁੰਦਾ ਤੇ ਜਿਹੜਾ ਜਦੋਂ ਫੜਿਆ ਗਿਆ ਤੇ ਆਖਿਆ ਗਿਆ ਕਿ ਬਹੁਤ ਵੱਡਾ ਡਰੱਗ ਪੈਡਲਰ ਹੈ, ਉਹਨੂੰ ਜਦੋਂ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਥਾਣੇ ਲਿਆ ਉੱਥੇ ਅਦਾਲਤ ਵਿੱਚ ਲਿਆਂਦਾ ਗਿਆ ਤੇ ਉੱਥੇ ਆ ਕੇ ਉਹਨੇ ਪੰਜਾਬ ਦੇ ਇੱਕ ਬੜੇ ਹਾਈ ਪ੍ਰੋਫਾਈਲ ਮੰਤਰੀ ਦਾ ਨਾਂ ਲਿਆ ਕਿ ਫਿਰ ਉਹ ਦਾ ਉਹਦਾ ਤੇ ਮੈਨੂੰ ਕਿਉਂ ਕਹਿੰਦੇ ਉਹਨੇ ਮੰਤਰੀ ਦੇ ਨੇੜ ਵਾਲੇ ਦੋ ਤਿੰਨ ਬੰਦੇ ਵੀ ਫੜਾ ਦਿੱਤੇ ਜਦੋਂ ਉਹਨਾਂ ਸਾਰਿਆਂ ਨੂੰ ਫੜਾਤਾ ਤੇ ਉਹਦੇ ਉਸ ਪਾਸੇ ਨੂੰ ਗੱਲ ਚੱਲ ਪਈ ਉਹਨੂੰ ਫੜ ਕੇ ਪੁਲਿਸ ਫੜ ਕੇ ਧੋਕੇ ਲੈ ਗਏ ਦੋ ਦਿਨ ਬਾਅਦ ਪੇਸ਼ ਕੀਤਾ ਗਿਆ ਪੱਤਰਕਾਰ ਨੇ ਪੁੱਛਿਆ ਤੂੰ ਮੰਤਰੀ ਦਾ ਨਾਂ ਲਿਆ ਸੀ ਉਹ ਕਹਿੰਦਾ ਉਹ ਤਾਂ ਮੇਰੇ ਤੋਂ ਐਵੇਂ ਗੁੱਸੇ ਚ ਨਿਕਲ ਗਿਆ ਇਹਦਾ ਮਤਲਬ ਇਹ ਕਿ ਦੋਵਾਂ ਦਿਨਾਂ ਦੇ ਅੰਦਰ ਉਹਦੀ ਇੰਨੀ ਕੁ ਖਾਤਰਦਾਰੀ ਕੀਤੀ ਗਈ ਕਿ ਪਹਿਲੇ ਬਿਆਨ ਤੋਂ ਮੁਕਰ ਗਿਆ ਜਾਫਰ ਨੂੰ ਦੱਸਣਾ ਚਾਹੀਦਾ ਕਿ ਗੁੱਸੇ ਚ ਤੂੰ ਮੰਤਰੀ ਦਾ ਨਾਂ ਹੀ ਕਿਉਂ ਲਿਆ ਸੀ ਕੋਈ ਕਾਰਨ ਹੋਣਾ ਚਾਹੀਦਾ ਇਹ ਵੀ ਗੱਲ ਆਪਣੀ ਥਾਂ ਹੁਣ ਉਹਦੇ ਤੋਂ ਬਾਅਦ ਹੋਇਆ ਏ ਕਿ ਜੇ ਉਹ ਐਵੇਂ ਉਹਨੇ ਨਾਂ ਲਿਆ ਸੀ ਤੇ ਰੌਲਾ ਇੰਨਾ ਕਿਉਂ ਪੈ ਗਿਆ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਇੰਨੀ ਗਰਮ ਹੋਈ ਕੁਝ ਲੋਕ ਉਸ ਮੰਤਰੀ ਦੇ ਪੱਖ ਵਿੱਚ ਤੇ ਕੁਝ ਉਸ ਮੰਤਰੀ ਦੇ ਖਿਲਾਫ਼ ਵੱਡੇ ਵੱਡੇ ਪੋਸਟ ਲਾਉਣ ਲੱਗ ਪਏ ਕੋਈ ਆਖੇ ਜੀ ਮੰਤਰੀ ਨਸ਼ੇ ਦਾ ਸਭ ਤੋਂ ਵੱਡਾ ਤਸਕਰ ਹੈ ਕੋਈ ਆਖੇ ਨਹੀਂ ਜੀ ਉਹਦਾ ਝੂਠਾ ਨਾ ਲੱਗਦਾ ਇਸੇ ਗੱਲ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਕੀਤਾ ਗਿਆ ਉਸ ਮਾਣਹਾਨੀ ਦੇ ਮੁਕੱਦਮੇ ਦੇ ਬਾਅਦ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਉਹਨਾਂ ਨੇ ਸਾਰੇ ਸ਼ਹਿਰਾਂ ਚ ਮੰਤਰੀ ਦੇ ਖਿਲਾਫ਼ ਪੋਸਟ ਲਾਏ ਇਹਨਾਂ ਨੇ ਉਹਨਾਂ ਦੇ ਪੋਸਟ ਉਤਾਰੇ ਇੰਨਾ ਕੁਛ ਹੋ ਗਿਆ ਹੁਣ ਜਗਦੀਸ਼ ਭੋਲੇ ਨੂੰ ਬਰੀ ਕਰ ਦਿੱਤਾ ਗਿਆ ਬਰੀ ਇਸ ਬੇਸ ਤੇ ਕੀਤਾ ਗਿਆ ਕਿ ਜਿਹੜਾ ਕੇਸ ਬਣਿਆ ਉਸ ਕੇਸ ਚ ਲਿਖਿਆ ਕਿ ਜਲੰਧਰ ਲਾਗੇ ਲਾਂਬੜੇ ਥਾਣੇ ਦੀ ਪੁਲਿਸ ਨੇ ਦੋ ਬੰਦੇ ਫੜੇ ਸਨ ਉਹਨਾਂ ਬੰਦਿਆਂ ਤੋਂ ਹਿਰਨ ਫੜੀ ਗਈ ਤੇ ਫੜੇ ਜਾਣ ਤੋਂ ਬਾਅਦ ਉਹਨਾਂ ਨੇ ਇਹ ਕਹਿਤਾ ਇਹਦੇ ਵਿੱਚ ਤਾਂ ਜਗਦੀਸ਼ ਭੋਲੇ ਦਾ ਵੀ ਹਿੱਸਾ ਹੁਣ ਅਦਾਲਤ ਨੇ ਕਹਿੰਦੀ ਹੈ ਕਿ ਜਦੋਂ ਤੁਹਾਡੇ ਕੋਲ ਸਬੂਤ ਹੀ ਕੋਈ ਨਹੀਂ ਉਹਨਾਂ ਬੰਦਿਆਂ ਦਾ ਜਗਦੀਸ਼ ਭੋਲੇ ਨਾਲ ਤੁਸੀਂ ਕੋਈ ਸੰਬੰਧ ਨਹੀਂ ਜੋੜ ਸਕੇ ਕਿ ਆਪੋ ਵਿੱਚ ਕੋਈ ਰਿਸ਼ਤਾ ਵੀ ਹੈਗਾ ਤੇ ਫਿਰ ਇੰਨੀ ਗੱਲ ਕਹਿ ਦੇਣਾ ਤੇ ਕੋਈ ਕੇਸ ਨਹੀਂ ਬਣਦਾ ਜਾਂ ਤਾਂ ਤੁਸੀਂ ਇਹ ਦੱਸੋ ਕਿ ਟੈਲੀਫੋਨ ਤੇ ਵੀ ਆਪੋ ਵਿੱਚ ਗੱਲ ਕਰਦੇ ਸੀ ਜਾਂ ਤੁਸੀਂ ਦੱਸੋ ਕਿ ਵਿਆਹ ਸ਼ਾਦੀਆਂ ਦੇ ਉੱਤੇ ਕਿਸੇ ਹੋਰ ਥਾਂ ਤੇ ਇਕੱਠੇ ਹੁੰਦੇ ਸੀ ਤੁਹਾਡਾ ਸੰਬੰਧ ਤੇ ਕੋਈ ਜੁੜਿਆ ਨਹੀਂ ਤੇ ਫਿਰ ਜਗਦੀਸ਼ ਭੋਲਾ ਇਸ ਕੇਸ ਵਿੱਚ ਦੋਸ਼ੀ ਕਿੱਦਾਂ ਬਣ ਗਿਆ ਪੁਲਿਸ ਨੇ ਪਤਾ ਨਹੀਂ ਕੇਸ ਪੇਸ਼ ਕੀਤਾ ਨਹੀਂ ਜਾਂ ਇਹਨਾਂ ਕੋਲ ਸਬੂਤ ਹੈਗੇ ਨਹੀਂ ਅਲਟੀਮੇਟਲੀ ਭੋਲਾ ਛੁੱਟ ਗਿਆ ਹੁਣ ਭੋਲੇ ਦੇ ਛੁੱਟ ਜਾਣ ਤੋਂ ਬਾਅਦ ਕਈ ਲੋਕ ਇਹ ਸਮਝੇ ਕਿ ਮਾਮਲਾ ਖਤਮ ਹੋ ਗਿਆ ਅਜੇ ਖਤਮ ਨਹੀਂ ਹੋਇਆ ਭੋਲੇ ਦੇ ਖਿਲਾਫ਼ ਦੋ ਤਿੰਨ ਕੇਸ ਚੱਲਦੇ ਪਏ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਗਦੀਸ਼ ਭੋਲੇ ਦੀ ਜਾਇਦਾਦ ਜ਼ਬਤ ਕੀਤੀ ਉਹਦੇ ਘਰ ਵਾਲੇ ਦੀ ਜਾਇਦਾਦ ਜ਼ਬਤ ਕੀਤੀ ਹੈ ਮਾਂ ਤੇ ਬਾਪ ਦੀ ਜਾਇਦਾਦ ਜ਼ਬਤ ਕੀਤੀ ਹੈ ਸਹੁਰਿਆਂ ਦੀ ਜਾਇਦਾਦ ਜ਼ਬਤ ਕੀਤੀ ਹੈ ਪਰ ਲਿਖਿਆ ਇਹ ਹੈ ਕਿ ਸਾਰੀ ਜਾਇਦਾਦ ਇਹਨਾਂ ਦੀ ਆਮਦਨ ਤੋਂ ਵੱਧ ਹੈ ਇਹਦਾ ਮਤਲਬ ਕਿ ਡਰੱਗ ਤਸਕਰੀ ਦੇ ਵਿੱਚੋਂ ਆਈ ਹੈ ਤੇ ਫਿਰ ਭੋਲਾ ਐਡੀ ਛੇਤੀ ਕਿੱਦਾਂ ਛੁੱਟ ਜਾਏਗਾ ਜੇ ਕੱਲ੍ਹ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਅਦਾਲਤ ਨੇ ਕੋਈ ਫੈਸਲਾ ਦੇਤਾ ਤੇ ਭੋਲਾ ਫਿਰ ਅੰਦਰ ਜਾਵੇਗਾ ਤੇ ਉਹਦੇ ਨਾਲ ਦੇ ਵੀ ਫਿਰ ਜਾਂਦੇ ਵੀ ਫਿਰ ਜਾ ਸਕਦੇ ਠੀਕ ਤੇ ਨਸ਼ਿਆਂ ਨੇ ਤੇ ਕਾਫੀ ਬੁਰੀ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਕੀਤਾ ਜੀ ਪੰਜਾਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਡਿਪਟੀ ਡਾਇਰੈਕਟਰ ਬੀਬੀ ਨੂੰ ਵੀ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿੱਚ ਸਜ਼ਾ ਹੋਈ ਹੈ ਉਸ ਦਾ ਕੇਸ ਕਿਸੇ ਤੇ ਹੁਣ ਕੀ ਹੋਵੇਗਾ ਦੇਖੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਜੂਕੇਸ਼ਨ ਸਿਸਟਮ ਹੈ ਇਹਨਾਂ ਦੇ ਕੋਲ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਡੀਪੀਆਈ ਕਾਲਜ ਡੀਪੀਆਈ ਸਕੂਲ ਡੀਪੀਆਈ ਪ੍ਰਾਇਮਰੀ ਤਿੰਨ ਹੁੰਦੇ ਨੇ ਜਾਂ ਸਕੂਲ ਐਜੂਕੇਸ਼ਨ ਬੋਰਡ ਹੈ ਉਸੇ ਤਰ੍ਹਾਂ ਦਾ ਇਹਨਾਂ ਦਾ ਇੱਕ ਆਪਣਾ ਬੋਰਡ ਉਹਦੇ ਵਿੱਚ ਡਾਇਰੈਕਟਰ ਦੇ ਡਿਪਟੀ ਡਾਇਰੈਕਟਰ ਦੇ ਕਈ ਅਹੁਦੇ ਹੈ ਕੋਈ ਡਿਪਟੀ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਕੋਈ ਡਿਪਟੀ ਡਾਇਰੈਕਟਰ ਫਾਈਨੈਂਸ ਕੋਈ ਡਿਪਟੀ ਡਾਇਰੈਕਟਰ ਐਜੂਕੇਸ਼ਨ ਇਹ ਜਿਹੜੀ ਬੀਬੀ ਨੂੰ ਸਜ਼ਾ ਹੋਈ ਹੈ ਇਹਦਾ ਨਾਂ ਹਰਜੀਤ ਕੌਰ ਹੈ ਤੇ ਇਹ ਡਿਪਟੀ ਡਾਇਰੈਕਟਰ ਐਜੂਕੇਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿੰਨੇ ਪ੍ਰਬੰਧਕ ਕਮੇਟੀ ਦੇ ਕਾਲਜ ਨੇ ਜਿੰਨੇ ਸਕੂਲ ਨੇ ਉਹਨਾਂ ਸਾਰਿਆਂ ਦੀ ਡਿਪਟੀ ਡਾਇਰੈਕਟਰ ਇਹਦਾ ਪਤੀ ਵੀ ਨਾਲ ਸੀ ਇਹਨਾਂ ਨੂੰ ਰੋਪੜ ਦੇ ਵਿੱਚ ਪੁਲਿਸ ਨੇ ਇੱਕ ਵਾਰੀ ਇੱਕ ਨਾਕੇ ਤੋਂ ਰੋਕਿਆ ਤੇ ਜਦੋਂ ਇਹ ਰੋਕਿਆ ਗਿਆ ਤੇ ਉਹ ਕਾਰ ਵੀ ਇਸ ਬੀਬੀ ਦੇ ਆਪਣੇ ਨਾਂ ਤੇ ਸੀ ਜਿਹੜੀ ਸੀਟ ਦੇ ਥੱਲਿਓ ਪੈਕਟ ਫੜਿਆ ਗਿਆ ਫੀਮ ਦਾ ਉਸ ਸੀਟ ਦੇ ਉੱਤੇ ਵੀ ਬੀਬੀ ਬੈਠੀ ਸੀ ਤੇ ਪਤੀ ਇਹਦਾ ਡਰਾਈਵ ਕਰਦਾ ਦੋਵਾਂ ਤੇ ਕੇਸ ਬਣ ਗਿਆ ਜੇ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਿਆ ਹੁੰਦਾ ਤੇ ਆਖਣਾ ਸੀ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੈ ਕਾਂਗਰਸੀਆਂ ਨੇ ਕੇਸ ਬਣਾਤਾ ਇਹਨੂੰ ਫੜਿਆ ਵੀ ਅਕਾਲੀ ਭਾਜਪਾ ਸਰਕਾਰ ਨੇ ਕੇਸ ਵੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਪੇਸ਼ ਹੋਇਆ ਤੇ ਹੁਣ ਦੋਵਾਂ ਜੀਆਂ ਨੂੰ ਸਜ਼ਾ ਹੋ ਉਹ ਜਿੰਨਾ ਮੈਂ ਦੱਸਦਿਆਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਟ੍ਰਿਬਿਊਨ ਸਾਡੇ ਇਲਾਕੇ ਦਾ ਸਭ ਤੋਂ ਵੱਡਾ ਚੰਡੀਗੜ੍ਹ ਤੋਂ ਚੱਲਦਾ ਗਰੁੱਪ ਹੈ ਅਖਬਾਰਾਂ ਦਾ ਉਹਨਾਂ ਨੇ ਪਿਛਲੇ ਸਾਲ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਗ੍ਰੰਥੀ ਸਿੰਘ ਵੀ ਆਉਂਦੇ ਆ ਰਾਗੀ ਵੀ ਆਉਂਦੇ ਨੇ ਕਥਾਵਾਚਕ ਵੀ ਆਉਂਦੇ ਨੇ ਪ੍ਰਚਾਰਕ ਵੀ ਆਉਂਦੇ ਨੇ ਪਰਚਾ ਫੜ ਕੇ ਖੜੇ ਹੋਣ ਵਾਲੇ ਸੇਵਾਦਾਰ ਵੀ ਆਉਂਦੇ ਨੇ ਕਲਰਕ ਵੀ ਆਉਂਦੇ ਉਹਨਾਂ ਕਿਹਾ ਸੀ ਸ਼੍ਰੋਮਣੀ ਕਮੇਟੀ ਦੇ ਕੋਲ ਜਿਹੜੇ ਮੁਲਾਜ਼ਮ ਨੇ ਇਸ ਵੇਲੇ ਉਹਨਾਂ ਦੇ ਵਿੱਚੋਂ ਚੌਥਾ ਹਿੱਸਾ ਐਸ ਟੀ ਸੀਟ ਹੈ ਯਾਨੀ ਉਹਨਾਂ ਦਾ ਥਾਣਿਆਂ ਚ ਰਿਕਾਰਡ ਹੈ ਕਿ ਪੁਲਿਸ ਦੇ ਕੰਮ ਕਰਦੇ ਆ ਜੁਰਮ ਕਰਦੇ ਆ ਇਸ ਗੱਲ ਦਾ ਨਾ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਖੰਡਨ ਕੀਤਾ ਤੇ ਨਾ ਕਿਸੇ ਦੇ ਖਿਲਾਫ਼ ਕਾਰਵਾਈ ਕੀਤੀ ਤੇ ਜੇ ਕੀਤੀ ਨੀ ਤੇ ਅੱਜ ਨਹੀਂ ਕੱਲ ਸਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਉਹਨਾਂ ਲੋਕਾਂ ਦਾ ਨਾਂ ਆਉਣਾ ਹੀ ਹੋਣਾ ਸੀ ਹੁਣ ਜਿਹੜੀ ਡਿਪਟੀ ਡਾਇਰੈਕਟਰ ਐਜੂਕੇਸ਼ਨ ਫੜੀ ਗਈ ਹੈ ਬੀਬੀ ਹਰਜੀਤ ਕੌਰ ਤੇ ਉਹਦਾ ਪਤੀ ਇਹ ਬਹੁਤ ਵੱਡਾ ਅਹੁਦਾ ਸੀਗਾ ਸ਼੍ਰੋਮਣੀ ਕਮੇਟੀ ਦੇ ਵਿੱਚ ਪਰ ਜਿਹੜੇ ਕੇਸ ਵਿੱਚ ਇਹਨਾਂ ਨੂੰ ਸਜ਼ਾ ਹੋਈ ਹੈ ਉਹ ਕੇਸ ਬੜਾ ਸ਼ਰਮਨਾਕ ਹੈ ਕਿ ਇਹ ਧਾਰਮਿਕ ਅਦਾਰੇ ਦੇ ਐਜੂਕੇਸ਼ਨ ਦੇ ਮੁਖੀ ਹੋਣ ਐਡੇ ਵੱਡੇ ਅਫਸਰ ਹੋਣ ਅਹੁਦੇਦਾਰ ਹੋਣ ਇਹਨਾਂ ਕੋਲ ਅਫੀਮ ਫੜੀ ਜਾਵੇ ਕਿ ਸ਼੍ਰੋਮਣੀ ਕਮੇਟੀ ਨੇ ਵਿਦਿਅਕ ਅਦਾਰਿਆਂ ਵਾਸਤੇ ਵੀ ਏਦਾਂ ਦੇ ਬੰਦੇ ਲਾਏ ਹੋਏ ਆ ਇਸ ਉੱਤੇ ਪੰਜਾਬ ਸਰਕਾਰ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਕੋਈ ਨਾ ਕੋਈ ਪੱਖ ਸਪਸ਼ਟ ਕਰਨਾ ਚਾਹੀਦਾ ਜਿਹੜਾ ਅਜੇ ਤੱਕ ਪਹਿਲੀ ਗੱਲ ਤਾਂ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਅਹੁਦਾ ਹੈਗਾ ਸੀਗਾ ਚੀਫ ਪਾਰਲੀਮੈਂਟਰੀ ਸੈਕਟਰੀ ਪਾਰਲੀਮੈਂਟਰੀ ਸੈਕਟਰੀ ਦਾ ਗਿਆਨੀ ਜੈਲ ਸਿੰਘ ਦੇ ਵੇਲੇ ਵੀ ਹੁੰਦੇ ਸਨ ਪਿਛਲੀਆਂ ਸਰਕਾਰਾਂ ਦੀ ਵੀ ਹੁੰਦੇ ਸਨ ਦਰਬਾਰਾ ਸਿੰਘ ਦੇ ਵੇਲੇ ਵੀ ਬਣੇ ਬਣੇ ਬਣੇ ਸਨ ਅਹੁਦਾ ਗੈਰ ਸੰਵਿਧਾਨਕ ਗੱਲ ਹੋਰ ਹੋਈ ਜਦੋਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਹੁੰਦਾ ਸੀ ਉਦੋਂ ਪਾਰਲੀਮੈਂਟ ਨੇ ਸਾਡਾ ਕਾਨਸਟੀਟਿਊਸ਼ਨ ਜਿਹੜਾ ਦੇਸ਼ ਦਾ ਸੰਵਿਧਾਨ ਹੈ ਉਹਦੇ ਚ ਉੱਥੇ ਫੈਸਲਾ ਹੋਇਆ ਸੀ ਕਿ ਸਰਕਾਰਾਂ ਬਹੁਤ ਵੱਡੀਆਂ ਬਣਨ ਲੱਗਦੀਆਂ ਖਜ਼ਾਨੇ ਤੇ ਬੋਝ ਜਾਂਦੇ ਇਹਨੂੰ ਰੋਕੋ ਔਰ ਫੈਸਲਾ ਇਹ ਕਰ ਦਿੱਤਾ ਗਿਆ ਕਿ ਜਿੱਥੇ ਵੀ ਕੋਈ ਹਾਊਸ ਚੁਣਿਆ ਹੋਇਆ ਮਿਸਾਲ ਦੇ ਤੌਰ ਤੇ ਪੰਜਾਬ ਵਿੱਚ ਅਸੈਂਬਲੀ ਹੈ ਉਸ ਅਸੈਂਬਲੀ ਦੇ 15% ਤੋਂ ਵੱਧ ਮੈਂਬਰ ਮੰਤਰੀ ਨਹੀਂ ਹੋ ਸਕਦੇ ਸਾਡੀ ਅਸੈਂਬਲੀ ਹੈਗੀ ਹੈ 117 ਦੀ ਜੇ 120 ਦੀ ਹੋਵੇ ਤੇ 12 ਤੇ 18 ਹੋ ਸਕਦੇ ਆ ਪਰ ਹੁਣ ਕਿਉਂਕਿ ਉੱਥੋਂ ਤੱਕ ਜਾਂਦੀ ਨੀ 15% ਵਾਲੀ ਹੱਦ ਕਰਕੇ ਸਾਡੇ 17 ਤੋਂ ਵੱਧ ਮੈਂਬਰ ਨਹੀਂ ਹੋ ਸਕਦੇ ਮੰਤਰੀ ਨਹੀਂ ਹੋ ਸਕਦੇ ਉਦੋਂ ਸਰਕਾਰ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਇਹਦੋਂ ਪਹਿਲਾਂ ਸਾਡਾ ਇਹ ਰਿਕਾਰਡ ਸੀ ਕਿ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ 41 ਬੰਦੇ ਬਣ ਗਏ ਸਨ ਮੰਤਰੀ ਤੇ ਪਾਰਲੀਮੈਂਟਰੀ ਸੈਕਟਰੀ ਰਲਾ ਕੇ ਜਦੋਂ ਹਰਚਰਨ ਸਿੰਘ ਬਰਾੜ ਆਇਆ ਤੇ ਉਹਨੇ ਉਹਦੇ ਦੇਣੇ ਸੀ ਉਹ 44 ਤੱਕ ਲੈ ਗਿਆ ਤੇ ਲੋਕੀ ਕਹਿੰਦੇ ਹੁੰਦੇ ਸੀ ਪੰਜਾਬ ਦੀ ਸਰਕਾਰ ਨੀ ਮੰਤਰੀਆਂ ਦੀ ਮਾਲ ਗੱਡੀ ਹੈ ਏਡਾ ਵੱਡਾ ਵੀ ਇਲਜ਼ਾਮ ਲੱਗਣ ਲੱਗ ਪਿਆ ਜਦੋਂ ਵਾਜਪੇਈ ਸਰਕਾਰ ਨੇ ਫੈਸਲਾ ਕਰਤਾ ਸਾਰਿਆਂ ਨੂੰ ਮੰਨਣਾ ਚਾਹੀਦਾ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਕਾਂਗਰਸੀ ਮੁੱਖ ਮੰਤਰੀ ਉਹਨੇ ਮੰਤਰੀ ਦਾ ਘਟਾ ਕੇ ਕਰ ਦਿੱਤੇ 15% ਦੇ ਹਿਸਾਬ ਨਾਲ 17 ਰੱਖ ਲਿਆ ਤੇ ਜਿਹੜੇ ਬਾਕੀ ਨਾਰਾਜ਼ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਆਖਿਆ ਚੀਫ ਪਾਰਲੀਮੈਂਟਰੀ ਸੈਕਟਰੀ ਤੁਹਾਨੂੰ ਬਣਾ ਦਿੰਦੇ ਆ ਉਹਦਾ ਤੁਹਾਡੇ ਕੋਲ ਮੰਤਰੀ ਦਾ ਹੋਊਗਾ ਇਹ ਕੰਮ ਅਮਰਿੰਦਰ ਸਿੰਘ ਨੇ ਗਲਤ ਕੀਤਾ ਇਹਦੇ ਖਿਲਾਫ਼ ਅਕਾਲੀ ਲੀਡਰ ਕੈਪਟਨ ਕਮਲਜੀਤ ਸਿੰਘ ਹੁੰਦਾ ਸੀ ਬਾਦਲ ਸਾਹਿਬ ਦਾ ਸਭ ਤੋਂ ਨੇੜਦਾ ਸੀ ਉਹਨੇ ਜਾ ਕੇ ਹਾਈਕੋਰਟ ਚੈਲੰਜ ਕਰਦਾ ਕਿ ਅਮਰਿੰਦਰ ਸਿੰਘ ਨੂੰ ਬਣਾਉਣ ਦਾ ਹੱਕ ਹੀ ਨਹੀਂ ਉਹ ਕੇਸ ਚੱਲਦਾ ਰਿਹਾ 3 ਸਾਲ ਕੇਸ ਚੱਲ ਗਿਆ ਉਹਨੇ ਚਿਰ ਨੂੰ ਅਮਰਿੰਦਰ ਸਿੰਘ ਦੀ ਸਰਕਾਰ ਟੁੱਟ ਗਈ ਬਾਦਲ ਸਾਹਿਬ ਦੀ ਬਣ ਗਈ ਬਾਦਲ ਸਾਹਿਬ ਨੇ ਵੀ ਆ ਕੇ ਆਪਣੇ ਬੰਦਿਆਂ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਦਿੱਤਾ ਜਦੋਂ ਇਹਨਾਂ ਨੇ ਬਣਾਇਆ ਤੇ ਉਦੋਂ ਰੌਲਾ ਪੈ ਗਿਆ ਕਿ ਤੁਸੀਂ ਤਾਂ ਅਮਰਿੰਦਰ ਸਿੰਘ ਵੱਲੋਂ ਬਣਾਉਣ ਦਾ ਵਿਰੋਧ ਕਰਦੇ ਸੀ ਤੁਸੀਂ ਹੁਣ ਕਿਉਂ ਬਣਾਇਆ ਤੇ ਮੁੱਖ ਮੰਤਰੀ ਬਾਦਲ ਨੇ ਉਦੋਂ ਜਵਾਬ ਇਹ ਦਿੱਤਾ ਸੀ ਕਿ ਜਿਹੜਾ ਫੈਸਲਾ ਅਮਰਿੰਦਰ ਸਿੰਘ ਤੇ ਲਾਗੂ ਉਹ ਸਾਡੇ ਉੱਤੇ ਵੀ ਲਾਗੂ ਕਰ ਲਾਂਗੇ ਬਣੇ ਰਹਿਣਗੇ ਹੁਣ ਇਹਨਾਂ ਨੇ ਪਿਛਲੀ ਵਾਰੀ ਜਦੋਂ ਲਗਾਤਾਰ ਦੂਜੀ ਵਾਰ ਜਿੱਤੇ ਫਿਰ ਆ ਕੇ ਬਣਾ ਦਿੱਤੇ ਉਹ ਕੇਸ ਚੱਲਦਾ ਪਿਆ ਸੀ ਇਹਦੇ ਦਰਮਿਆਨ ਹਰਜੀਤ ਜੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ 2005 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣਾਏ ਸਨ ਤੇ ਹਿਮਾਚਲ ਪ੍ਰਦੇਸ਼ ਦੀ ਹਾਈਕੋਰਟ ਨੇ ਰੋਕਤੇ ਸਨ 2009 ਦੇ ਵਿੱਚ ਗੋਆ ਚ ਬਣੇ ਸਨ ਤੇ ਉੱਥੋਂ ਦੀ ਬੰਬੇ ਹਾਈਕੋਰਟ ਨੇ ਰੋਕ ਦਿੱਤੇ ਸਨ ਬੰਬੇ ਹਾਈਕੋਰਟ ਮਹਾਰਾਸ਼ਟਰ ਵਿੱਚ ਆ ਪਰ ਉਹ ਮਹਾਰਾਸ਼ਟਰ ਤੇ ਗੋਆ ਦੋਵਾਂ ਨੂੰ ਡੀਲ ਕਰਦੀ ਫਿਰ ਆ ਪਿਛਲੇ ਸਾਲ 2015 ਦੇ ਵਿੱਚ ਨਵਾਂ ਇੱਕ ਰਾਜ ਬਣਿਆ ਵਾ ਤੇਲੰਗਾਨਾ ਉੱਥੋਂ ਦੀ ਸਰਕਾਰ ਨੇ ਬਣਾਇਆ ਤੇ ਹੈਦਰਾਬਾਦ ਹਾਈਕੋਰਟ ਨੇ ਰੋਕ ਦਿੱਤੇ ਉਹਦੇ ਬਾਅਦ ਕਲਕੱਤੇ ਦੇ ਵਿੱਚ ਪੱਛਮੀ ਬੰਗਾਲ ਚ ਮਮਤਾ ਬੈਨਰਜੀ ਨੇ ਬਣਾਏ ਤੇ ਕਲਕੱਤਾ ਹਾਈਕੋਰਟ ਨੇ ਡਿਸਮਿਸ ਕਰ ਇੱਥੋਂ ਅਕਲ ਸਿੱਖਣੀ ਚਾਹੀਦੀ ਪੰਜਾਬ ਦੀ ਸਰਕਾਰ ਇਹ ਸੋਚਦੀ ਸੀ ਕਿ ਰੌਲਾ ਪੈਂਦੇ ਪੁੱਲੇ ਤੋਂ ਸਾਡੇ 5 ਸਾਲ ਪੂਰੇ ਹੋ ਜਾਣੇ ਕਿਸੇ ਨੂੰ ਕੀ ਪਤਾ ਆਪਣੇ ਬੰਦੇ ਲਾਏ ਲਾ ਛੱਡੋ ਹੁਣ ਜਦੋਂ ਹਾਈਕੋਰਟ ਦਾ ਫੈਸਲਾ ਆਇਆ ਤੇ ਉਹ ਪੰਜਾਬ ਸਰਕਾਰ ਦੇ ਸਿੱਧੇ ਤੌਰ ਤੇ ਖਿਲਾਫ਼ ਜਾਂਦਾ ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਰਾਹੀਂ ਸੱਟ ਖਾਧੀ ਹੈ ਇਹਨਾਂ ਦੇ ਜਿੰਨੇ ਚੀਫ ਪਾਰਲੀਮੈਂਟਰੀ ਸੈਕਟਰੀ ਹੈ ਉਹਨਾਂ ਸਾਰਿਆਂ ਨੂੰ ਹੁਣ ਉਹਦਾ ਖੜੇ ਪੈਰ ਛੱਡਣਾ ਚਾਹੀਦਾ ਪਰ ਅਜੇ ਤੱਕ ਛੱਡਿਆ ਨੀ ਅਜੇ ਵੀ ਸਟੇ ਭਾਲਦੇ ਪਏ ਨੇ ਸ਼ਾਇਦ ਅੱਜ ਛੱਡਣ ਦੀ ਸੋਚਦੇ ਪਏ ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਅਸੀਂ ਸਾਰੇ ਲੋਕ ਆਮ ਆਦਮੀ ਪਾਰਟੀ ਬਾਰੇ ਸਮਝਦੇ ਹਾਂ ਕਿ ਉਹ ਸ਼ਾਇਦ ਨਿਯਮ ਕਾਨੂੰਨ ਦੇ ਮੁਤਾਬਕ ਚੱਲਦੇ ਦਿੱਲੀ ਦੇ ਵਿੱਚ ਪਿਛਲੇ ਸਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਕੀ ਬਣਾ ਦਿੱਤੇ ਹਾਲਾਂਕਿ ਇਹ ਬਣਾਉਣ ਦਾ ਕੋਈ ਮਤਲਬ ਹੀ ਨਹੀਂ ਸੀ ਹੁਣ ਜਦੋਂ ਬਾਕੀ ਸਾਰੀਆਂ ਸਟੇਟਾਂ 'ਚ ਕੁਝ ਹੋ ਗਿਆ ਤੇ ਇਹ ਸੱਟ ਕੱਲ ਨੂੰ ਕੇਜਰੀਵਾਲ ਨੂੰ ਵੀ ਪੈ ਸਕਦੀ ਹੈ ਕੱਲਾ ਅਕਾਲੀ ਭਾਜਪਾ ਜਾਂ ਦੂਜਿਆਂ ਤੱਕ ਸੀਮਤ ਨਹੀਂ ਰਹਿਣੀ। ਦੇਖੋ ਬਹੁਤ ਘਟੀਆ ਪੱਧਰ ਤੱਕ ਇਲਜ਼ਾਮਬਾਜ਼ੀ ਚੱਲੀ ਗਈ ਹੈ। ਅਸੀਂ ਸੋਚਦੇ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਬੜੀ ਘਟੀਆ ਬੜੀ ਸਾਡੇ ਵੀ ਇੱਥੇ ਇੱਕ ਦੂਜੇ ਦੇ ਪਰਿਵਾਰ ਬਾਰੇ ਵੀ ਗੱਲਾਂ ਚੱਲਣਾ ਗੱਲਾਂ ਚੱਲਣਾ ਬੰਦੇ ਤੋੜਨੇ ਸ਼ੁਰੂ ਕਰਦੇ ਆ ਸਾਬਕਾ ਮੰਤਰੀ ਜਿਹੜਾ ਮਰ ਚੁੱਕਾ ਇਸ ਵੇਲੇ ਕੈਪਟਨ ਕਮਲਜੀਤ ਸਿੰਘ ਜਿਹਦਾ ਮੈਂ ਹੁਣੇ ਜ਼ਿਕਰ ਕੀਤਾ ਕਿ ਉਹ ਹਾਈ ਕੋਰਟ ਚ ਵੀ ਗਿਆ ਸੀ ਚੀਫ ਪਾਰਲੀਮੈਂਟਰੀ ਸੈਕਟਰੀਆਂ ਬਾਰੇ ਉਹਦੀ ਘਰਵਾਲੀ ਧੀ ਉਹ ਸਾਰਾ ਪਰਿਵਾਰ ਜਿਹੜਾ ਕੱਲ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਪੋਲੀਟੀਕਲ ਸੈਕਟਰੀ ਹੁੰਦਾ ਸੀ ਹਰਜਾਤ ਸਿੰਘ ਬਸ ਉਹ ਵੀ ਕੱਲ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ 3 ਵਾਰੀ ਜਿੱਤਿਆ ਅਕਾਲੀਆਂ ਦਾ ਐਮਐਲਏ ਕੈਪਟਨ ਬਲਵੀਰ ਸਿੰਘ ਬਾਠ ਉਹ ਵੀ ਕੱਲ ਆਮ ਆਦਮੀ ਪਾਰਟੀ ਚਲਾ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਨੂੰ ਪਿਛਲੇ ਦਿਨਾਂ ਚ ਅਕਾਲੀ ਦਲ ਨੇ ਤੋੜ ਲਿਆ ਕੱਲ ਕਾਂਗਰਸ ਦੇ ਕੁਝ ਬੰਦੇ ਤੇ ਕੁਝ ਆਮ ਆਦਮੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਤੋੜਦੇ ਤੇ ਬੰਦੇ ਤੋੜਨ ਜੋੜਨ ਦਾ ਚੱਕਰ ਵੀ ਚੱਲਦਾ ਤੁਸੀਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਕਰਕੇ ਰਾਜਨੀਤੀ ਰਾਜਨੀਤੀ ਚ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਪਾਰਲੀਮੈਂਟ ਤੋਂ ਅਸਤੀਫਾ ਦੇ ਗਿਆ ਸੀ ਤੇ ਬੀਜੇਪੀ ਬਾਰੇ ਅਜੇ ਬੋਲਦਾ ਨੀ ਕੱਲ ਉਹ ਦਿੱਲੀ ਦੇ ਵਿੱਚ ਚੁੱਪ ਦੇ ਵਿੱਚ ਇੱਕ ਅਰਵਿੰਦ ਕੇਜਰੀਵਾਲ ਨੂੰ ਜਾ ਕੇ ਮਿਲਿਆ ਇਸੇ ਚੱਕਰ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਕੱਢਿਆ ਹੋਇਆ ਪਾਰਲੀਮੈਂਟ ਸਾਬਕਾ ਪਾਰਲੀਮੈਂਟ ਮੈਂਬਰ ਹੈ ਜਗਵੀਰ ਸਿੰਘ ਬਰਾੜ ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਘਰਵਾਲੀ ਤੇ ਪੁੱਤਰ ਤੇ ਸਾਰਿਆਂ ਤੇ ਦੋਸ਼ ਲਾਏ ਆ ਕਿ ਪੈਸਾ ਬੜਾ ਵਿਦੇਸ਼ਾਂ ਵਿੱਚ ਇਹਨਾਂ ਨੇ ਰੱਖਿਆ ਉਹਨਾਂ ਇਹ ਵੀ ਆਖਿਆ ਜੀ ਇਹਨਾਂ ਦਾ ਕਾਰੋਬਾਰ ਦੁਬਈ ਵਿੱਚ ਚੱਲਦਾ ਦੋਸ਼ ਲਾਉਣ ਲੱਗਿਆ ਉੱਥੋਂ ਤੱਕ ਵੀ ਚਲਾ ਗਿਆ ਕਿ ਜਿਹੜੀ ਪਾਕਿਸਤਾਨ ਵਾਲੀ ਦੋਸਤ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਹਨੂੰ ਤਾਂ ਜੀ ਅਮਰਿੰਦਰ ਸਿੰਘ ਨੇ ਉੱਥੇ ਦੁਬਈ ਚ ਇੱਕ ਬਹੁਤ ਵੱਡਾ ਫਲੈਟ ਲਿਖ ਕੇ ਦਿੱਤਾ ਇਹ ਜਿਹੜੀਆਂ ਗੱਲਾਂ ਜਿੱਦਾਂ ਤੁਰੀਆਂ ਜਾਂਦੀਆਂ ਨੇ ਉਹ ਤੋਂ ਲੱਗਦਾ ਕਿ ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸਾਡੀਆਂ ਹੋਣੀਆਂ ਨੇ ਉਹਨਾਂ ਦਾ ਪੱਧਰ ਸ਼ਾਇਦ ਪਿਛਲੀਆਂ ਸਾਰੀਆਂ ਚੋਣਾਂ ਥੋੜਾ ਜਿਹਾ ਜ਼ਿਆਦਾ ਨੀਵਾਂ ਹੋ ਜਾਵੇ ਹਰ ਕੋਈ ਕਿਤੇ ਵੀ ਹੱਦ ਤੱਕ ਜਾ ਕੇ ਕੁਛ ਵੀ ਕਹਿਣ ਨੂੰ ਤਿਆਰ ਜਾਂਦਾ ਇਹਦੇ ਤੋਂ ਲੋਕ ਖੁਸ਼ ਨਹੀਂ ਬਲਕਿ ਆਵਾਜ਼ਾਰ ਹੋ ਰਿਹਾ ਕਿ ਇਹ ਕੀ ਵੇਖਣਾ ਪੈ ਰਿਹਾ ਦੇਖੋ ਇਹਦੇ ਚ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਚ 12 ਸਾਲ 12 ਸਾਲ ਰਿਹਾ ਸੀ 80 ਤੋਂ ਲੈ ਕੇ 92 ਤੱਕ ਉਦੋਂ ਉੱਥੇ ਬਹੁਤ ਸਾਰੀਆਂ ਫੋਰਸ ਰਹੀਆਂ ਸੀਆਰਪੀ ਬੀਐਸਐਫ ਆਈਟੀ ਬੀਪੀ ਵਗੈਰਾ ਵਗੈਰਾ ਕਈ ਫੋਰਸਾਂ ਤੇ ਉਹਨਾਂ ਸਾਰੀਆਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਕੇਂਦਰ ਨੇ ਪਾਤਾ ਨਾਲੇ ਕਹਿੰਦੇ ਆ ਕਿ ਖਾਲਸਾ ਨਾਤਵਾਦ ਦੇਸ਼ ਦੇ ਟੁੱਟੇ ਕਰ ਲਈ ਜੇ ਦੇਸ਼ ਦੇ ਟੁੱਟੇ ਕਰ ਲਈ ਤੇ ਉਹ ਖਰਚ ਫਿਰ ਕੇਂਦਰ ਸਰਕਾਰ ਨੂੰ ਝੱਲਣਾ ਚਾਹੀਦਾ ਕੇਂਦਰ ਸਰਕਾਰ ਝੱਲ ਨਹੀਂ ਰਹੀ ਪੰਜਾਬ ਦੇ ਉਹ ਜਦੋਂ ਖਰਚੇ ਦੀ ਗੱਲ ਹੋਈ ਤੇ ਪਹਿਲਾਂ ਜਿਹੜਾ ਮੁੱਖ ਮੰਤਰੀ ਬਾਅਦ ਚ ਬਣਿਆ ਬੇਅੰਤ ਸਿੰਘ ਉਹਨੇ ਜਾ ਕੇ ਨਰਸਿਮਹਾ ਰਾਓ ਨਾਲ ਗੱਲ ਕੀਤੀ ਖਜ਼ਾਨਾ ਮੰਤਰੀ ਮਨਮੋਹਨ ਸਿੰਘ ਜੀ ਨਾਲ ਗੱਲ ਕੀਤੀ ਉਹਨਾਂ ਆਖਿਆ ਜੀ ਕਰਜ਼ਾ ਤੇ ਮਾਫ਼ ਹੋਣਾ ਨੀ ਇਹਦੀ ਕਿਸ਼ਤ ਮਾਫ਼ ਕਰ ਦਿੰਦੇ ਉਹ ਕਿਸ਼ਤਾਂ ਮਾਫ਼ ਕਰਦੇ ਰਹੇ ਬਾਅਦ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ 1997 ਤੇ ਉਦੋਂ ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਬਣ ਗਿਆ ਇਹਨਾਂ ਨੇ ਗੁਜਰਾਲ ਨੂੰ ਆਖਿਆ ਜਲੰਧਰ ਦੇ ਜਲਸੇ ਚ ਕਿ ਸਾਡਾ ਕਰਜ਼ਾ ਮਾਫ਼ ਕਰ ਦਿਓ ਤੇ ਗੁਜਰਾਲ ਨੇ ਆਖਿਆ ਮੈਂ ਕਰ ਦੂ ਉਹਨੇ ਪਾਰਲੀਮੈਂਟ ਵਿੱਚ ਵੀ ਕਹਿਤਾ ਕਿ ਮੈਂ ਕਰਜ਼ਾ ਮਾਫ਼ ਕਰ ਦਿੰਦਾ ਉੱਥੇ ਕਹਿਤਾ ਕਰ ਦਿੰਦਾ ਪਰ ਬਾਅਦ ਵਿੱਚ ਕਰਜ਼ਾ ਜਿਹੜਾ ਸੀ ਉਹ ਮਾਫ਼ ਨਾ ਕੀਤਾ ਇੱਧਰ ਪੰਜਾਬ ਵਿੱਚ ਇਹ ਐਲਾਨ ਕਰ ਦਿੱਤਾ ਕਿ ਮੈਂ ਪੰਜਾਬ ਦਾ ਪੁੱਤ ਹਾਂ ਪੰਜਾਬ ਦਾ ਕਰਜ਼ਾ ਮਾਫ਼ ਕਰ ਦਿੱਤਾ ਜਲੰਧਰ ਦੀ ਪੀਏਪੀ ਗਰਾਊਂਡ ਬਾਈਪਾਸ ਤੇ ਲੱਗ ਗਿਆ ਜਿੱਥੇ ਬਹੁਤ ਵੱਡੀ ਸਾਰੀਆਂ ਪਾਰਟੀਆਂ ਦੀ ਸਾਂਝੀ ਰੈਲੀ ਕਰਕੇ ਤੇ ਇੰਦਰ ਕੁਮਾਰ ਗੁਜਰਾਲ ਦਾ ਸਨਮਾਨ ਕੀਤਾ ਗਿਆ ਇਹ ਕਹਿ ਕੇ ਕਿ ਪੰਜਾਬ ਦਾ ਪੁੱਤ ਇਹਨੇ ਪੰਜਾਬ ਦਾ ਕਰਜ਼ਾ ਮਾਫ਼ ਕਰ ਦਿੱਤਾ ਜਦੋਂ ਗੁਜਰਾਲ ਦੀ ਤਾਂ ਵਾਜਪੇਈ ਆ ਗਿਆ ਤੇ ਪਤਾ ਲੱਗਿਆ ਕਰਜ਼ਾ ਅਜੇ ਵੀ ਖੜਿਆ ਫਿਰ ਮੁੱਖ ਮੰਤਰੀ ਬਾਦਲ ਨੇ ਇੱਕ ਚਿੱਠੀ ਲਿਖੀ ਵਾਜਪੇਈ ਸਾਹਿਬ ਨੂੰ ਕਿ ਗੁਜਰਾਲ ਨੇ ਕਿਹਾ ਸੀ ਕਰਜ਼ਾ ਮਾਫ਼ ਕਰ ਦਿਆਂਗੇ ਉਹਨਾਂ ਨੇ ਕਰਜ਼ਾ ਸਾਡਾ ਮਾਫ਼ ਨਹੀਂ ਕੀਤਾ ਤੇ ਜੇ ਕਰਜ਼ਾ ਮਾਫ਼ ਨਾ ਹੋਵੇ ਤੇ ਮੇਰਾ ਪੋਲੀਟੀਕਲ ਫੇਸ ਨਹੀਂ ਰਹਿੰਦਾ ਤੇ ਇਸ ਕਰਕੇ ਹੁਣ ਕਰਜ਼ਾ ਤੁਸੀਂ ਮਾਫ਼ ਕਰੋ ਉਹ ਵਾਜਪੇਈ ਨੇ ਵੀ ਨਹੀਂ ਕੀਤਾ ਵਾਜਪੇਈ ਦੇ 6 ਸਾਲ ਲੰਘੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਗਏ ਇਹ ਉਹਦੇ ਤੋਂ ਹੋਰ ਕੰਮ ਬਹੁਤ ਲੈਂਦੇ ਰਹੇ ਕਰਜ਼ਾ ਮਾਫ਼ ਨਹੀਂ ਹੋਇਆ ਪਿਛਲੀਆਂ ਚੋਣਾਂ ਚ ਇਹ ਕਹਿੰਦੇ ਸੀ ਕਿ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਜੇ ਅਰਨਜੀਤ ਸਿੰਘ ਖਜ਼ਾਨਾ ਮੰਤਰੀ ਬਣ ਗਿਆ ਤੇ ਦਿੱਲੀ ਤੋਂ ਨੋਟਾਂ ਦੇ ਟਰੰਕ ਆਇਆ ਕਰਨਗੇ, ਕਈ ਵਿੱਚ ਕਹਿੰਦੇ ਟਰੰਕ ਨੇ ਟਰੱਕ ਆਇਆ ਕਰਨਗੇ, ਉੱਥੋਂ ਨਾ ਸਾਨੂੰ ਪੰਜਾਬ ਨੂੰ ਨੋਟਾਂ ਦੇ ਟਰੰਕ ਮਿਲੇ ਨਾ ਟਰੰਕ ਮਿਲੇ, ਬਟੂਆ ਵੀ ਕਿਸੇ ਨੇ ਨਹੀਂ ਭੇਜਿਆ, ਕਿਸੇ ਨੇ ਨਹੀਂ ਭੇਜਿਆ, ਕੁਛ ਵੀ ਨੀ ਮਿਲਿਆ, ਕੁਛ ਵੀ ਨੀ ਮਿਲਿਆ. ਹੁਣ ਪੰਜਾਬ ਦੇ ਸਿਰੇ ਇਸ ਵੇਲੇ ਕਰਜ਼ਾ ਅਜੀਤ ਜੀ ਬਹੁਤ ਬਹੁਤ, ਜਿਹਦਾ ਕਰਜ਼ਾ ਪੰਜਾਬ ਦੇ ਸਿਰਿਆਂ ਦੀ ਟੋਟਲ ਗਿਣਤੀ ਕੀਤੀ ਜਾਵੇ ਤੇ ਇਸ ਵੇਲੇ 1,25,000 ਕਰੋੜ ਰੁਪਏ ਤੋਂ ਵੱਧ ਬਣਦਾ. ਏਡੇ ਕਰਜ਼ੇ ਦੇ ਬੋਝ ਥੱਲੇ ਦੱਬਿਆ ਪੰਜਾਬ ਤਰੱਕੀ ਕਿੱਦਾਂ ਕਰ ਸਕਦਾ, ਕਿਸੇ ਪਾਸੇ ਜਾ ਹੀ ਨੀ ਸਕਦਾ. ਉਹਨਾਂ ਹਾਲਤਾਂ ਚ ਪੰਜਾਬ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਆਖਿਆ ਸੀ ਕਿ ਤੁਸੀਂ ਸਾਨੂੰ ਇੱਕ ਪੈਕੇਜ ਦਿਓ, ਉਸ ਪੈਕੇਜ ਦੇ ਵਿੱਚ ਪਿਛਲਾ ਕਰਜ਼ਾ ਸਾਰਾ ਉੱਕਾ ਪੁੱਕਾ ਮਾਫ਼ ਕਰ ਦਿਓ ਤੇ ਅੱਗੋਂ ਫਿਰ ਗੱਲ ਕਰਨਾ. ਪਰ ਨਰਿੰਦਰ ਮੋਦੀ ਤੇ ਉਹਦਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੋਵੇਂ ਜਾਣੇ ਅਕਾਲੀਆਂ ਨਾਲ ਨਾਰਾਜ਼ ਨੇ ਤੇ ਕਾਫ਼ੀ ਜ਼ਿਆਦਾ ਨਾਰਾਜ਼ ਨੇ, ਇਸ ਕਰਕੇ ਉਹਨਾਂ ਨੇ ਕਹਿਤਾ ਕਿ ਕਰਜ਼ਾ ਤੁਹਾਡਾ ਨਹੀਂ ਮਾਫ਼ ਹੋ ਸਕਦਾ, ਇਹ ਨਹੀਂ ਗੱਲ ਕਰਨੀ, ਕੋਈ ਹੋਰ ਕਰਨੀ ਹੈ ਤੇ ਕਰੋ, ਉਲਟਾ ਸਗੋਂ ਇਹ ਆ ਕਿ ਉਹਨਾਂ ਨੇ ਆਖਿਆ ਕਿ ਤੁਸੀਂ ਪਿਛਲਾ ਹਿਸਾਬ ਕਿਤਾਬ ਵੀ ਦਰੁਸਤ ਕਰੋ, ਕਿਉਂਕਿ ਪੰਜਾਬ ਦੇ ਵਿੱਚ ਖਜ਼ਾਨੇ ਦੇ ਪੱਖ ਤੋਂ ਮਿਸਮੈਨੇਜਮੈਂਟ ਇੰਨੀ ਹੈ ਕਿ ਤੁਹਾਨੂੰ ਜਿੰਨਾ ਵੀ ਪੈਸਾ ਦੇ ਦਿੱਤਾ ਜਾਵੇ ਰੁੜ ਜਾਣਾ, ਤੁਸੀਂ ਇਹਨੂੰ ਠੀਕ ਕੋਈ ਨੀ ਕਰਦੇ. ਜੇ ਕੇਂਦਰ ਸਰਕਾਰ ਵਿਦਿਆਰਥੀਆਂ ਦਾ ਵਜ਼ੀਫਾ ਭੇਜਦੀ ਤੁਸੀਂ ਹੋਰ ਕੰਮਾਂ ਚ ਵਰਤ ਲੈਂਦੇ, ਕੇਂਦਰ ਸਰਕਾਰ ਡਿਵੈਲਪਮੈਂਟ ਦੇ ਫੰਡ ਭੇਜਦੀ ਤੁਸੀਂ ਹੋਰ ਕੰਮਾਂ ਚ ਵਰਤ ਲੈਂਦੇ, ਤੁਸੀਂ ਆਪਣਾ ਹਿਸਾਬ ਕਿਤਾਬ ਕਿਉਂਕਿ ਦਰੁਸਤ ਨਹੀਂ ਕਰਦੇ ਪਏ, ਇਸ ਕਰਕੇ ਤੁਹਾਨੂੰ ਹੋਰ ਪੈਸਾ ਨਹੀਂ ਦਿੱਤਾ ਜਾ ਸਕਦਾ. ਤੇ ਜਦੋਂ ਦਾ ਇਹ ਜਵਾਬ ਦਿੱਲੀ ਤੋਂ ਆਇਆ ਉਦੋਂ ਦੀ ਜਿਹੜੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਆ, ਖਾਸ ਕਰਕੇ ਉਹਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਹ ਦੋਵੇਂ ਜਣੇ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਮਾਯੂਸੀ ਵਿੱਚ ਨੇ. ਉਹ ਇਸ ਸਮਝਿਆ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਸਾਡੀ ਪੋਜੀਸ਼ਨ ਖਰਾਬ ਹੋ ਰਹੀ ਹੈ. ਦੇਖੋ ਪਹਿਲਾਂ ਤਾਂ ਮੈਂ ਖੇਡਾਂ ਦੇ ਮਾਮਲੇ ਚ ਕਹਾਂ ਕਿ ਕੱਲ ਸਾਨੀਆ ਮਿਰਜ਼ਾ ਦਾ ਬਿਆਨ ਵੀ ਆਇਆ ਕਿ ਸਰਕਾਰ ਕਹਿੰਦੀ ਹੈ ਜੇ ਰਿਜ਼ਲਟ ਆਵੇ ਨਾ ਆਵੇ ਅਸੀਂ ਤਾਂ ਬੜੀ ਉਹ ਕਹਿੰਦੀ ਇਹਨਾਂ ਨੇ ਸੀਰੀਅਸਨੈਸ ਵਿਖਾਈ ਹੈ ਪਰ ਅਖੀਰਲੇ ਦੋ ਮਹੀਨਿਆਂ ਚ ਵਿਖਾਈ ਹੈ, ਦੋ ਮਹੀਨਿਆਂ ਦੇ ਨਾਲ ਉਹ ਕਹਿੰਦੀ ਚੋਣ ਕੋਈ ਮੈਚ ਨਹੀਂ ਜਿੱਤੇ ਜਾ ਸਕਦੇ, ਤੁਸੀਂ ਪਹਿਲਾਂ 4 ਸਾਲ ਕੁਛ ਕਿਉਂ ਨੀ ਕਰਦੇ, ਕਿਉਂ ਨੀ ਕਰਦੇ. ਉਹਨੇ ਕੱਲ ਬੜਾ ਇਸ ਗੱਲ ਤੇ ਜ਼ੋਰਦਾਰ ਹਮਲਾ ਤੇ ਕਰਨਾ ਵੀ ਬਣਦਾ ਸੀ. ਦੂਜੀ ਗੱਲ ਕਿ ਸਾਡੇ ਖਿਡਾਰੀ ਬਿਲਕੁਲ ਅਸੀਂ ਨਿਕੰਮੇ ਵੀ ਨਾ ਗਣੀਏ ਭਾਰਤ ਦੀ ਹਾਕੀ ਟੀਮ 36 ਸਾਲਾਂ ਬਾਅਦ ਜਾ ਕੇ ਕਿਤੇ ਫਾਈਨਲ ਤੱਕ, ਮਤਲਬ ਜਿਹੜੇ ਉਹ ਕੁਆਟਰ ਫਾਈਨਲ ਤੱਕ ਪਹੁੰਚੀ ਹੈ. ਇੰਨੇ ਚਿਰ ਤੱਕ ਤਾਂ ਸਾਡਾ ਇਹ ਵੀ ਸ਼ੱਕੀ ਹੁੰਦਾ ਸੀ ਕਿ ਅਸੀਂ ਓਲੰਪਿਕ ਖੇਡਾਂਗੇ 36 ਸਾਲਾਂ ਬਾਅਦ ਸਾਡੀ ਕੁੜੀਆਂ ਦੀ ਟੀਮ ਓਲੰਪਿਕ ਖੇਡਣ ਗਈ ਹੈ, ਸਾਡੀਆਂ ਕੁੜੀਆਂ ਨੂੰ ਉੱਥੇ ਓਲੰਪਿਕ ਖੜਨ ਲਾਉਣ ਦਿੰਦਾ, ਤੇ ਜਿਹੜੀ 36 ਸਾਲਾਂ ਬਾਅਦ ਓਲੰਪਿਕ ਵਿੱਚ ਕੁੜੀਆਂ ਦੀ ਟੀਮ ਗਈ ਹੈ, ਉਹਨਾਂ ਕੁੜੀਆਂ ਦੇ ਸਿਰ ਤੇ ਪਿਆਰ ਦੇਣਾ ਚਾਹੀਦਾ, ਉਹਨਾਂ ਨੂੰ ਥਾਪੜਾ ਦੇਣਾ ਚਾਹੀਦਾ, ਤੁਸੀਂ ਬਹੁਤ ਵਧੀਆ ਕੀਤਾ ਕਿ ਆਖਣਾ ਚਾਹੀਦਾ ਕਿ ਤੁਸੀਂ ਪਲਾਨੇ ਤੋਂ 5 ਗੋਲਾਂ ਨਾਲ ਹਾਰ ਗਏ ਪਰ ਉੱਥੋਂ ਤੱਕ ਲੈ ਕੇ ਵੀ ਇਹੋ ਟੀਮ ਗਈ ਹੈ, ਇਸ ਟੀਮ ਨੂੰ ਕੋਈ ਤਾਂ ਸ਼ਾਬਾਸ਼ ਦੇਣੀ ਚਾਹੀਦੀ ਹੈ. ਕੁਛ ਸਮਾਂ ਦੇ ਉੱਤੇ ਸਾਡੇ ਅਣਕਿਆਸੀ ਜਿਹੜੀ ਹੈ ਉਹ ਮਤਲਬ ਪ੍ਰਾਪਤੀ ਅਸੀਂ ਕਹਿ ਸਕਦੇ ਉਹਨਾਂ ਪ੍ਰਾਪਤੀਆਂ ਚ ਕੱਲ ਜਿਹੜੀ ਸਟੇਪਲ ਚੇਜ਼ ਹੁੰਦੀ ਹੈ ਦੌੜ, ਉਹਦੇ ਵਿੱਚ ਸਾਡੀ ਇੱਕ ਕੁੜੀ ਲਲਿਤਾ ਬਾਬਰ ਜਿਹੜੀ ਹੈ ਉਹ ਫਾਈਨਲ ਵਿੱਚ ਆ ਗਈ ਹੈ. ਹੁਣ ਫਾਈਨਲ ਦੇ 8 ਖਿਡਾਰੀਆਂ ਵਿੱਚ ਹੈ, ਜੇ ਉਹ ਇੱਥੋਂ ਜਾ ਕੇ ਵੀ ਇੰਪਰੂਵ ਕਰ, ਅੱਜ ਤੱਕ ਸਾਡੀ ਕੁੜੀ ਇਸ ਗੇਮ ਦੇ ਵਿੱਚ ਅੱਜ ਤੱਕ ਫਾਈਨਲ ਚ ਕਦੇ ਪਹੁੰਚੀ ਨਹੀਂ, ਉਸ ਪ੍ਰਾਪਤੀ ਨੂੰ ਗਿਣਨਾ ਚਾਹੀਦਾ. ਸਾਡੀ ਇੱਕ ਕੁੜੀ ਹੈ ਦੀਪਾ ਕਰਮਾਕਰ, ਅੱਜ ਤੱਕ ਭਾਰਤ ਦੀ ਕੋਈ ਕੁੜੀ ਜਿਮਨਾਸਟਿਕ ਵਿੱਚ ਓਲੰਪਿਕ ਤੱਕ ਨਹੀਂ ਸੀ ਗਈ, ਉਹ ਪਹਿਲੀ ਗਈ ਤੇ ਪਹਿਲੀ ਸਿਰਫ ਗਈ ਨੀ ਫਾਈਨਲ ਤੱਕ ਪਹੁੰਚ ਗਈ ਹੈ, ਤੇ ਉਹਨੇ ਜਿਹੜਾ ਇਵੈਂਟ ਚੁਣਿਆ ਇੰਨਾ ਡੇਂਜਰਸ ਆ ਕਿ ਮਾੜਾ ਜਿਹਾ ਪੈਰ ਥਿੜਕ ਜਾਵੇ ਤੇ ਉਹ ਸਾਰੀ ਉਮਰ ਦੇ ਵਿੱਚ ਆਈ ਨੂੰ ਰੋਣਾ ਪੈ ਸਕਦਾ. ਭਾਰਤ ਵਿੱਚੋਂ ਕਿਸੇ ਨੇ ਉਹਦਾ ਬਹੁਤਾ ਨਾਂ ਨੀ ਲਿਆ ਸਾਡਾ ਖੇਡਾਂ ਦਾ ਬ੍ਰਾਂਡ ਅੰਬੈਸਡਰ ਸਲਮਾਨ ਖਾਨ ਹੈ ਉਹਨੂੰ ਪੁੱਛਿਆ ਗਿਆ ਤੈਨੂੰ ਪਤਾ ਉੱਥੇ ਖੇਡਾਂ ਵਿੱਚ ਇੱਕ ਕੁੜੀ ਗਈ ਆਪਣੀ ਕ੍ਰਿਕਟ ਦੀ ਜਿਮਨਾਸਟਿਕ ਦੀ ਕਹਿੰਦਾ ਹਾਂ ਦੀਪਕਾ, ਉਹ ਕਹਿੰਦੇ ਦੀਪਕਾ ਨੀ ਜੀ, ਕਹਿੰਦਾ ਹਾਂ ਦੀਪਤੀ, ਉਹ ਕਹਿੰਦੇ ਦੀਪਤੀ ਵੀ ਨੀ ਜੀ, ਉਹ ਤਾਂ ਨਾ ਦੀਪਾ, ਕਹਿੰਦਾ ਹਾਂ ਦੀਪਾ ਕੋਈ ਕੁੜੀ ਹੈ, ਇੱਦਾਂ ਦਾ ਬੰਦਾ ਬ੍ਰਾਂਡ ਅੰਬੈਸਡਰ ਬਣਾਇਆ ਹੋਵੇ ਪਤਾ ਹੀ ਨੀ ਕੁਛ ਵੀ. ਫਿਰ ਜਿਹੜੇ ਬਾਕੀ ਦੇ ਨੇ ਉਹਨਾਂ ਸਾਰਿਆਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ. ਉਹ ਕੁੜੀ ਅੱਜ ਰਾਤ ਨੂੰ ਜਿਮਨਾਸਟਿਕ ਦੇ ਵਿੱਚ ਉਹਨੇ ਫਾਈਨਲ ਚਲੋ ਜਾਣਾ ਤੇ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ ਹੈ ਕਿ ਦੀਪਾ ਕਰਮਾਕਰ ਜੇ ਕੁਛ ਕਰ ਸਕਦੀ ਹੈ ਤੇ ਕਰੇ. ਸਾਇਨਾ ਨੇਹਵਾਲ ਹੈ, ਸਾਨੀਆ ਮਿਰਜ਼ਾ ਵੀ ਕੁਆਟਰ ਫਾਈਨਲ ਤੱਕ ਪਹੁੰਚ ਗਈ ਹੈ, ਬਾਕੀ ਸਾਰੇ ਜਿਸ ਤਰ੍ਹਾਂ ਪਹੁੰਚਦੇ ਨੇ. ਸਾਨੂੰ ਇਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇਹਨਾਂ ਨੇ ਇਹੋ ਜਿਹੇ ਹਾਲਾਤ ਦੇ ਵਿੱਚ ਵੀ ਕੁਝ ਪ੍ਰਾਪਤੀ ਕਰਕੇ ਵਿਖਾਈ ਹੈ. ਰਹਿ ਗਈ ਗੱਲ ਸਾਡੇ ਖੇਡ ਮੰਤਰੀ ਦੀ, ਇਹ ਖੇਡਾਂ ਦਾ ਮੰਤਰੀ ਘੱਟ ਹੈ, ਸਿਆਸੀ ਆਗੂ ਵੱਧ ਹੈ, ਕਿਉਂਕਿ ਸਿਆਸੀ ਆਗੂ ਵੱਧ ਹੈ। ਸਾਡੇ ਭਾਰਤ ਦੇ ਸਿਆਸੀ ਆਗੂਆਂ ਨੂੰ ਆਦਤ ਹੈ ਕਿ ਏਅਰਪੋਰਟ ਤੇ ਵੀ ਜਾਣ ਤੇ ਇਹ ਸਾਰੇ ਜਿਹੜੇ ਸਿਕਿਉਰਿਟੀ ਦੇ ਨਾਕੇ ਆ ਤੋੜ ਕੇ ਆਪਣੇ ਚੇਲਿਆਂ ਚਾਂਟਿਆਂ ਦੇ ਨਾਲ ਜਹਾਜ਼ ਤੱਕ ਪਹੁੰਚ ਜਾਂਦੇ ਆ, ਜੇ ਕੋਈ ਇਤਰਾਜ਼ ਕਰੇ ਤੇ ਉਹਨੂੰ ਚਾਰ ਗਾਲਾਂ ਕੱਢ ਦਿੰਦੇ ਆ। ਇਹੋ ਕੰਮ ਇਹਨਾਂ ਨੇ ਬਾਪੂ ਦਾ ਰਾਜ ਉੱਥੇ ਸਮਝਿਆ, ਉੱਥੇ ਸਾਡੇ ਖੇਡਾਂ ਦੇ ਮੰਤਰੀ ਵਿਜੇ ਗੋਇਲ ਨੂੰ, ਜਿਹੜਾ ਭਾਰਤ ਸਰਕਾਰ ਦਾ ਮੰਤਰੀ ਹੈ, ਉਹਨੂੰ ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਉਹਦੀ ਆਰਗੇਨਾਈਜੇਸ਼ਨ ਕਮੇਟੀ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਤੇਰੀ ਐਕਰੀਡੀਸ਼ਨ ਰੱਦ ਕਰ ਦੇਣੀ, ਤੈਨੂੰ ਕੱਢ ਕੇ ਬਾਹਰ ਭੇਜਣਾ ਅਸੀਂ ਭਾਰਤ ਨੂੰ, ਆਪਣੇ ਆਪ ਨੂੰ ਹੱਦਾਂ ਚ ਰੱਖ। ਉਹਦਾ ਕਾਰਨ ਕੀ ਹੈ? ਜਿੱਥੇ ਜਾਂਦਾ ਆਪਣੇ ਨਾਲ 10-12 ਚੇਲੇ ਚਾਟੇ, ਜੇ ਜਿਨ੍ਹਾਂ ਦੇ ਕੋਲ ਰਾਤ ਨੂੰ ਖਾਣ ਪੀਣ ਦਾ ਸਾਧਨ ਨੈਚੁਰਲ ਲੈ ਕੇ ਤੁਰ ਪੈਂਦਾ, ਉਹਨਾਂ ਨੇ ਆਖਿਆ ਜੀ ਉਹਨਾਂ ਹੱਦਾਂ ਨੂੰ ਇਹ ਕਿਉਂ ਲੰਘ ਰਿਹਾ ਜਿਹੜੀਆਂ ਹੱਦਾਂ ਰੱਖੀਆਂ ਨੇ, ਕਿੱਥੋਂ ਅੱਗੇ ਕੋਈ ਦੂਸਰਾ ਬੰਦਾ ਨਹੀਂ ਜਾ ਸਕਦਾ। ਉਹ ਆਪਣੀ ਥਾਂ ਤੇ ਸਫਾਈਆਂ ਤੇ ਦਿੰਦਾ, ਮੈਂ ਤਾਂ ਜੀ ਆਪੇ ਨਹੀਂ ਗਿਆ, ਜੇ ਕੋਈ ਬੰਦੇ ਚਲੇ ਗਏ ਹੋਣਗੇ ਮੈਂ ਕੀ ਕਰਾਂ, ਕਹਿੰਦੇ ਬੰਦੇ ਤਾਂ ਤੇਰੇ ਨਾਲ ਦੇ, ਇਹਨੇ ਜਾ ਕੇ ਸਗੋਂ ਸਾਡੀ ਉਲਟਾ ਬੇਇੱਜ਼ਤੀ ਕਰਵਾ ਦਿੱਤੀ, ਇਹਨੂੰ ਜਾਣਾ ਨਹੀਂ ਸੀ ਚਾਹੀਦਾ। ਇੱਥੇ ਵੀ ਇੱਕ ਸਾਲ ਭਾਜਪਾ ਨੇ ਖੁੱਡੇ ਲਾਇਆ ਸੀਗਾ, ਪਿੱਛੇ ਜੇ ਤਰਲੇ ਤੁਰਲੇ ਕੱਢ ਕੇ ਮੰਤਰੀ ਬਣ ਗਿਆ, ਪਰ ਏਦਾਂ ਦੇ ਗੈਰ ਜ਼ਿੰਮੇਵਾਰ ਬੰਦੇ ਨੂੰ ਉੱਥੇ ਭੇਜਣਾ ਨਹੀਂ ਚਾਹੀਦਾ। ਬਿਲਕੁਲ, ਤੇ ਪਿਛਲੇ ਹਫ਼ਤੇ ਇੱਕ ਸਵਾਲ ਕੀਤਾ ਸੀ ਸਾਡੇ ਸਰੋਤਿਆਂ ਚੋਂ ਕਿਸੇ ਨੇ ਕਿ ਲੁਧਿਆਣੇ ਦੇ ਵਿੱਚ ਹਾਊਸ ਦਿਵਾੜੀ ਵਾਲਿਆਂ ਨੇ ਜਿਹੜੇ ਘਰ ਬਣਾ ਕੇ ਦਿੱਤੇ ਨੇ, ਆਪਣੇ ਇੱਕ ਪੱਤਰਕਾਰ ਦੋਸਤ ਨੂੰ ਆਖਿਆ ਸੀ ਸਾਰਾ ਕੁਝ ਪਤਾ ਕਰਕੇ ਦੱਸੇ, ਉਹਨੇ ਕਿਹਾ ਜੀ ਮੈਂ ਲੱਗਿਆ ਪਰ ਅਜੇ ਤੱਕ ਉਹ ਮਹਿਕਮਾ ਹਾਊਸ ਵਾਲੇ ਬਹੁਤ